साहिब जीओ महाराज कबीर ऐसा सतगुर जे मिले तुठा करे पसाओ मुक्त द्वारा मुकला मुक्त द्वारा मुकला मुक्त द्वारा सहजे आवम जाऊं गुर का बचन बसे जी नाल गुर का बचन बसे जी गुर का बचन बसे दीना ते सुरत च लियायो भाई जरा गुरु जी फील करियो भाई मन महसूस करे मेरे गुरु जी तुहाडा बचन ਜਦੋਂ ਮੇਰੀ ਜਿੰਦ ਦਾ ਸਹਾਰਾ ਬਣ ਜਾਂਦਾ ਤੁਹਾਡੇ ਮਿੱਠੇ ਮਿੱਠੇ ਬੋਲ ਜਦੋਂ ਮੇਰੀ ਜਿੰਦ ਦੇ ਨਾਲ ਨਾਲ ਰਹਿੰਦੇ ਨੇ ਨਾ ਫਿਰ ਮੈਨੂੰ ਮੋਹ ਦਾ ਚਿੱਕੜ ਡੋਬ ਨਹੀਂ ਸਕਦਾ ਮੈਂ ਡੁੱਬਦਾ ਨਹੀਂ ਅੰਦਰੋਂ ਚੋਰ ਨਹੀਂ ਨੇੜੇ ਆ ਸਕਦਾ ਫਿਰ ਕੋਈ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸਾ ਖਜ਼ਾਨਾ ਮਿਲ ਜਾਂਦਾ ਮੈਨੂੰ ਤੁਹਾਡੇ ਬਚਨਾਂ ਦਾ ਤ੍ਰਿਸ਼ਨਾ ਦੀ ਅੱਗ ਨਹੀਂ ਫਿਰ ਮੈਨੂੰ ਅੰਦਰ ਸਾੜ ਸਕਦੀ ਤ੍ਰਿਸ਼ਨਾ ਤੁਹਾਡਾ ਬਚਨ ਜਦੋਂ ਮੇਰੀ ਜਿੰਦ ਦੇ ਨਾਲ ਵਸ ਜਾਂਦਾ ਇਹ ਚੈੱਕ ਕਰ ਲਿਓ ਵੀ ਵਸਿਆ ਕਿ ਨਹੀਂ ਸਾਡੇ ਨੇੜੇ ਬਚਨ ਕਿਹਦੇ ਸਾਡੀ ਜਿੰਦ ਦੇ ਨਾਲ ਨਾਲ ਕੌਣ ਹੈ ਸਤਿਗੁਰ ਦੇ ਬਚਨ ਨੇ ਗੁਰ ਮੇਰੇ ਸੰਗ ਸਦਾ ਹੈ ਉਹਨੂੰ ਨਾਲ ਸਮਝਦੇ ਹਾਂ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਦੂਰ ਜਾਣਦੇ ਹਾਂ ਕਿ ਨੇੜੇ ਇਹ ਹੁਣ ਆਪਣੇ ਮਨ ਨੂੰ ਪੁੱਛ ਲੈਣਾ ਮੇਰੇ ਗੁਰੂ ਜੀ ਤੁਹਾਡੇ ਬਚਨ ਮੇਰੀ ਜਿੰਦ ਦੇ ਨਾਲ ਵਸਦੇ ਨੇ ਫਿਰ ਕੀ ਹੁੰਦਾ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕ ਜਲੇ ਪਾਹੇ ਨਾ ਸਕ ਜਲੇ ਪਾਹੇ ਨਾ ਸਕ ਜਲੇ ਪਾਹੇ ਨਾ ਸਕ ਜਲੇ ਗੁਰ ਕਾ ਬਚਨ ਵਸੈ ਜੀ ਨਾਲ ਗੁਰ ਕਾ ਬਚਨ ਵਸੈ ਜੀ ਨਾਲ ਗੁਰ ਕਾ ਬਚਨ ਵਸੈ ਜੀ ਨਾਲ ਗੁਰ ਕਾ ਬਚਨ ਵਸੈ ਜੀ ਨਾਲ ਤੇ ਹੁਣ ਵੇਖੀ ਜਾਣਾ ਅੰਦਰ ਬਈ ਵਾਹਿਗੁਰੂ ਵਾਹ ਜਪੋ ਵਾਹਿਗੁਰੂ ਵਾਹਿਗੁਰੂ ਵਾਹ ਵਾਂਝੇ ਨਹੀਂ ਰਹਿਣਾ ਸਾਰੇ ਕੀਰਤਨੀਏ ਬਣੋ ਬਈ ਸਾਰੇ ਕੀਰਤਨ ਕਰੋ ਬੋਲੋ ਨਾਲ ਨਾਲ ਸਾਰੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜ੍ਹੋ ਬਈ ਧੰਨ ਤੁਹਾਡੇ ਬਚਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਾਵੋ ਸਿਮਰੋ ਮੈਂ ਜਦੋਂ ਸਿਮਰਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਮੈਂ ਸੁਖ ਪਾਨਾ ਮੈਨੂੰ ਆਨੰਦ ਆ ਜਾਂਦਾ ਜਦੋਂ ਗੁਰੂ ਜੀ ਤੁਹਾਡੇ ਬਚਨ ਮੈਨੂੰ ਯਾਦ ਆਉਂਦੇ ਨੇ ਮੈਂ ਤੁਹਾਡਿਆਂ ਬਚਨਾਂ ਤੇ ਜਦੋਂ ਚੱਲਦਾ ਫਿਰ ਮੈਂ ਸੁਖੀ ਹੋ ਜਾਂਦਾ ਸਾਸ ਸਾਸ ਮੈਂ ਜਦੋਂ ਸੰਭਾਲਦਾ ਤੁਹਾਡਾ ਬਚਨ ਹਰ ਸਾਹ ਨਾਲ ਮੈਨੂੰ ਤੁਸੀਂ ਚੇਤੇ ਰਹਿੰਦੇ ਹੋ ਇਹ ਭਾਵ ਲੈਣਾ ਆਪਣੇ ਆਪ ਨੂੰ ਕਹਿਣਾ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ जत कत मोहे रखवाले गुर का गुर का बचन बसे जी नाले जल नहीं डूबे तस करने लेवे पहना मेरे तन को मेरे तन को तन अंधले को मात दूध जैसे बाले साकर में बोह छुपायो और नानक साकर में बचन बसै जी नल गुर का बचन बसै जी नल गुर का बचन बसै जी नल गुर का बचन बसै जी नल वाहे गुरु वाहे गुरु ਜੀ ਨਾਲ ਨਾਲ ਚੱਲੋ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਬਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ vaheguru, vaheguru, vaheguru, vaheguru, vaheguru, vaheguru, vaheguru, vaheguru, vaheguru, vaheguru, vaheguru, ਬਸੈ ਜੀ ਨਾਲੇ ਗੁਰ ਕਾ ਬਚਨ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆ ਗੁਰ ਸ਼ਬਦੀ ਇਹੋ ਮਨ ਹੋੜੀਐ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ ਤੇ ਇਹ ਬੇਨਤੀ ਮਨ ਦੇ ਚਰਨਾਂ 'ਚ ਰਲ ਕੇ ਕਰੀਏ ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ ਬੜੀ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ ਬੜੀ ਚਰਨਾਂ ਦੀ ਮਾਜ ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ ਚਰਨਾਂ ਨਾਲ ਜੋੜ ਕੇ ਚਰਨਾਂ ਦੀ ਮਾਜ ਬੜੀ ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਚਰਨਾਂ ਦੀ ਮਾਜ ਬੜੀ ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ ਬੜੀ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ ਮਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮਾਜ आसरा नी आसरा आसरा जी मैनू तेरे चरना आसरा जी मैनू तेरे चरना आसरा जी मैनू तेरे चरना आसरा जी मैनू तेरे चरना बोलो आसरा तेरे चरना तेरे चरना तेरे चरना तेरे चरना तेरे चरना बोले करो भाई तेरे तेरे चरना तेरे चरना तेरे चरना तेरे चरना तेरे चरना तेरे चरना आसरा जी आसरा आसरा जी मैंने तेरे आसरा जी मैं तेरे चरना आसरा जी मैनू तेरे चरना आसरा जी मैनू तेरे चरना आसरा जी मैनू तेरे चरना आसरा जी मैनू तेरे चरना वीर सुरग नरक ते मैं रहो सतगुरु के प्रसाद चरण कमल की मौज में रहो अंत अर आग असी तेरे चरणा दे नाल लाइया तोड़न वामी असी तेरे चरणा दे नाल लाइया तोड़न वामी तेरे चरना दे नाल ताइया तोड़न वामी मालका तेरे चरना दे नाल ताइया तोड़न वामी मालका नारे बोलो तेरे चरना ओढ़न वामी मालका तेरे चरना लाइया तोड़न वामी वाहिगुरु तेरे चरना तोड़न वामी मालका असी तेरे चरना नाल जी रखी जोड़ के चरना नाल जी रखी जोड़ के रखी जोड़ के करना नाल जी ਲੱਗੀ ਜੋੜ ਕੇ ਲੱਗੀ ਜੋੜ ਕੇ ਚਰਨਾਂ ਲੱਗੀ ਜੋੜ ਕੇ ਚਰਨਾਂ ਜੀ ਲੱਗੀ ਜੋੜ ਕੇ ਚਰਨਾਂ ਜੀ ਲੱਗੀ ਜੋੜ ਕੇ ਜਾਣ ਕਲਗੀਆਂ ਵਾਲਿਆ ਕਲਗੀਆਂ ਵਾਲ ਕਲਗੀਆਂ ਵਾਲ ਚਰਨਾਂ ਦੇ ਨਾਲ ਲੱਗੀਆਂ ਦੇਵ ਜਾਣ ਕਲਗੀਆਂ ਵਾਲ ਚਰਨਾਂ ਚਰਨਾਂ ਜੀ ਚਰਨਾਂ ਦੇ ਨਾਲ ਲੱਗੀਆਂ ਸਾਰੇ ਬੋਲੋ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗਤ ਜੀ ਰਸਨਾ ਪਵਿੱਤਰ ਕਰੋ ਕਲਗੀਧਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਜ਼ਿਆਦਾ ਗਿਣਤੀ ਵਿੱਚ ਸੰਗਤ ਹੈ ਫਤਿਹ ਬਹੁਤ ਢਿੱਲੀ ਬੁਲਾਈ ਫਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸਾਰੇ ਬਹਾਨੇ ਸੰਗਰਾਂਦ ਦੇ ਰਲ ਮਿਲ ਕੇ ਹਾਜ਼ਰੀਆਂ ਭਰਦੇ ਸੋ ਸਤਿਗੁਰੂ ਜੀ ਦੀ ਮਿਹਰ ਨਾਲ ਅੱਜ ਵੀ ਆਪਾਂ ਕੁਝ ਸਮਾਂ ਸਫਲ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਸਾਰੇ ਸੰਗਤ ਕਰਨ ਵਾਲੇ ਹਨ ਪੱਕੇ ਸਰੋਤੇ ਨੇ ਸਰੋਤੇ ਵੀ ਸੁਣ ਸੁਣ ਕੇ ਵਕਤੇ ਬਣ ਜਾਂਦੇ ਨੇ ਘਰਾਂ ਵਿੱਚ ਪ੍ਰਚਾਰ ਕਰਦੇ ਨੇ ਪਿੰਡਾਂ 'ਚ ਪ੍ਰਚਾਰ ਕਰਦੇ ਨੇ ਗੁਰਦੁਆਰਿਆਂ 'ਚ ਪ੍ਰਚਾਰ ਕਰਦੇ ਨੇ ਇਲਾਕਿਆਂ 'ਚ ਪ੍ਰਚਾਰ ਕਰਦੇ ਜਦੋਂ ਆਪਾਂ ਸੰਗਤ ਕਰਦੇ ਰਹੀਏ ਫਿਰ ਜਿਵੇਂ ਜਿਵੇਂ ਸੋਝੀ ਵੱਧਦੀ ਜਾਂਦੀ ਸਮਝ ਵੱਧਦੀ ਜਾਂਦੀ ਫਿਰ ਗੁਰੂ ਦੇ ਸਿੱਖ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਉਹ ਅੱਗੇ ਵੀ ਯਤਨ ਕਰਦੇ ਨੇ ਸਤਿਗੁਰੂ ਜੀ ਦੀ ਵਿਚਾਰਧਾਰਾ ਨਾਲ ਕਿਸੇ ਟੁੱਟੇ ਵੀਰ ਨੂੰ ਭੈਣ ਨੂੰ ਕਿਸੇ ਆਪਣੀ ਭੈਣ ਨੂੰ ਕਿਸੇ ਭਰਾ ਨੂੰ ਕਿਸੇ ਨਾ ਕਿਸੇ ਨੂੰ ਜੋੜਿਆ ਜਾਏ ਸੋ ਬਾਖੂਬੀ ਇਸ ਮਿਸ਼ਨ ਨਾਲ ਜੁੜੇ ਹੋਏ ਜਿਹੜੇ ਵੀਰ ਭਰਾ ਹਨ ਉਹ ਇਸ ਸੇਵਾ ਨੂੰ ਬਾਖੂਬੀ ਨਿਭਾ ਰਹੇ ਬਹੁਤ ਨੇ ਜਿਹੜੇ ਅੱਗੇ ਤੋਂ ਅੱਗੇ ਪੂਰਾ ਮਹੀਨਾ ਹੀ ਜਾਂ ਕਹਿ ਲਓ ਪੂਰਾ ਸਾਲ ਜਾਂ ਜਦੋਂ ਤੋਂ ਕਈ ਕਈ ਸਾਲਾਂ ਤੋਂ ਜਿਹੜੇ ਵੀ ਮੈਂ ਇੱਕ ਅੱਧਾ ਜ਼ਰੂਰ ਤਿਆਰ ਕਰਾਂ ਮਹੀਨੇ ਬਾਅਦ ਮੈਂ ਸੰਗਤ ਵਿੱਚ ਲੈ ਕੇ ਚੱਲਾਂ ਗੁਰੂ ਵਾਲਾ ਬਣੇ ਅੰਮ੍ਰਿਤ ਛਕੇ ਬੱਚੇ ਮਿਲਦੇ ਨੇ ਕਈ ਨੌਜਵਾਨ ਅਸੀਂ ਆ ਇੱਕ ਨਵਾਂ ਸਿੰਘ ਲੈ ਕੇ ਆਏ ਇਹ ਅੰਮ੍ਰਿਤਧਾਰੀ ਹੋਇਆ ਇਹ ਸਿੰਘ ਸਜ ਰਿਹਾ ਇਹ ਹੁਣ ਦਾੜ੍ਹੀ ਰੱਖ ਰਿਹਾ ਇਹ ਬਦਲ ਰਿਹਾ ਇੱਦਾਂ ਹੀ ਪ੍ਰਚਾਰ ਹੁੰਦਾ ਸਾਰੀ ਜ਼ਿੰਦਗੀ ਇੱਦਾਂ ਹੀ ਹੌਲੀ ਹੌਲੀ ਇੱਕ ਇੱਕ ਦੋ ਦੋ ਚਾਰ ਚਾਰ ਕਰਕੇ ਪਰ ਹਾਂਜੀ ਅਸਰ ਉਹਨਾਂ ਦਾ ਹੀ ਹੋਣਾ ਜਿਨ੍ਹਾਂ ਉੱਤੇ ਖੁਦ ਉੱਤੇ ਅਸਰ ਹੋਵੇ ਜਿਹੜੇ ਖੁਦ ਬਦਲੇ ਹੋਏ ਹੋਣਗੇ ਉਹ ਜਦੋਂ ਗੱਲ ਬਦਲਣ ਦੀ ਕਿਸੇ ਭੈਣ ਭਰਾ ਨਾਲ ਕਰਨਗੇ ਉਹਦਾ ਫਿਰ ਅੱਗੇ ਅਸਰ ਪ੍ਰਭਾਵ ਜ਼ਰੂਰ ਜਾਂਦਾ ਜਿਹੜੇ ਕੇਵਲ ਰੌਣਕ ਮੇਲਾ ਵੇਖਣ ਵਾਲੇ ਘੁੰਮਣ ਫਿਰਨ ਵਾਲੇ ਹੀ ਹੁੰਦੇ ਨੇ ਉਹ ਫਿਰ ਖਾਲੀ ਰਹਿ ਜਾਂਦੇ ਜਿਨ੍ਹਾਂ ਦੇ ਮਨ ਵਿੱਚ ਸਿੱਖੀ ਦਾ ਦਰਦ ਹੈ ਜਾਂ ਸਿੱਖੀ ਨਾਲ ਧਰਮ ਨਾਲ ਆਪਣੇ ਨਾਲ ਪਿਆਰ ਕਰਦੇ ਨੇ ਉਹ ਫਿਰ ਯਤਨ ਕਰਦੇ ਰਹਿੰਦੇ ਆਓ ਬੇਨਤੀ ਕਰਾਂਗਾ ਪਹਿਰੇਦਾਰਾਂ ਨੂੰ ਇੱਥੇ ਹੀ ਬਸ ਪਿੱਛੇ ਜਿਹੜੀ ਸੰਗਤ ਖੜੀ ਹੈ ਉੱਥੇ ਹੀ ਟਿਕਾ ਦਿਓ ਇਹ ਜਿਹੜੇ ਅੱਗੇ ਮੱਥਾ ਟੇਕਣ ਵਾਲੇ ਇਹਨਾਂ ਨੂੰ ਮੱਥਾ ਟਿਕਾ ਕੇ ਲੰਘਾ ਦਿਓ ਬਾਕੀ ਸਾਰਿਆਂ ਨੂੰ ਬਿਠਾ ਲਓ ਹੁਣ ਆਪਾਂ ਫਿਰ ਕਿਉਂਕਿ ਡੇਢ ਵਜੇ ਸ਼ੁਰੂ ਹੋਇਆ ਸਵਾ ਦੋ ਹੋ ਚੱਲੇ ਇਕਾਗਰਤਾ ਬਣਾ ਕੇ ਰੱਖਣੀ ਹੈ ਠੰਡ ਦਾ ਸਮਾਂ ਵੀ ਹੈ ਮੌਸਮ ਬੜਾ ਸੋਹਣਾ ਸੁਹਾਵਣਾ ਹੈ ਦਿਨ ਵਿੱਚ ਬੜਾ ਸੋਹਣਾ ਮੌਸਮ ਹੈ ਪਿਆਰ ਨਾਲ ਸਾਰੇ ਇਕਾਗਰਤਾ ਬਣਾ ਕੇ ਬੈਠੇ ਰਹਿਣਾ ਚਾਹੀਦਾ ਡੇਢ ਵਜੇ ਤਾਂ ਸ਼ੁਰੂ ਕੀਤਾ ਤਾਂ ਜੋ ਫਿਰ ਥੋੜ੍ਹਾ ਜਲਦੀ ਸਮਾਪਤੀ ਹੋ ਜਾਏ ਕੰਮਾਂ ਕਾਰਾਂ ਵਾਲੇ ਨੇ ਸਾਰੇ ਸਾਰਿਆਂ ਦਾ ਫਿਕਰ ਹੈ ਵੀ ਸਾਰੇ ਆਪੋ ਆਪਣੇ ਘਰੋਂ ਕਰੀ ਟਾਈਮ ਨਾਲ ਪਹੁੰਚ ਜਾਣ ਪਰ ਬੇਨਤੀ ਕਰਾਂਗਾ ਕਿ ਆਹ ਸਾਡਾ ਅਸਲੀ ਕੰਮ ਹੈ संगत विच आ के ध्यान नाल जदों आपां संगत विच बैठदे आ सुणदे आ समझदे आ फिर साडे घर दे माहौल शांत हो जांदे ने की करेगा दुध कढ के जे लड़ाई हुई पई रहनी सारा दिन धारां कढणियां ने की करेगा दुध पी के जे जिंदी औखी की करेगा जे जे आपां अंदरों ही दुखी आ ते घर दे माहौल नूं की करोगे बैड ते उडीकदा पर बैड ते पैण वाला दुखी है बिस्तरे च वड़ जाएंगे पर मन स्ट्रेस विच अंदरों स्ट्रेस है हर वेले दुखी रहने परेशान रहने लोड़ ते है कि आप अंदरलियां परेशानियां खत्म करिए ते ओ हां जी किवें हुंदा है गुर का बचन जिवें आपां पढ़िया शब्द बसै जी नाले मेरी जिंद दे नाल जदों गुरु जी का बचन बस जांदा है बस फिर जल नहीं डूबै तस्कर नहीं लेवै भाहे ना सख वा फिर मौज लग जांदी है कोई कोई अंदर डुबदा नहीं जिवें हुण आपां अंदरों लगता नहीं कई बार भी बस डुबदा जिहा दिल कई कहिंदे नहीं गल्लां इदां दी करदे नहीं मिलदे नहीं बस दिल डुबदा जिहा रहिंदा है मतलब घबराहट जी हुंदी रहिंदी है दुखी दुखी रहिंदे आ इह मन दीआं बिमारियां ने शरीर दे डुबण दी गल नहीं मन दे डुबण दी गल है इत्थे जल नहीं डुबै ओ पानी जेड़ा मोह दा पंकज मोह पग नहीं चलै हम देखा तह इहदा मतलब मोह दा चिक्कड़ है जिहदे च डुबदे आ बाणी दा अर्थ बाणी करदी इह चिक्कड़ है फिर इहदे च डुब जांदा साडा मन मोह च फिर जदों सतगुरु जी तुहाडे बचन मेरे हिरदे च वसदे ने फिर मैं मोह दे चिक्कड़ विच डुबदा नहीं फिर मैनू मेरे बच्चे ही मेरे नहीं लगते सारियां दे बच्चे मेरे लगते फिर यह नहीं कहिंदा भी सारियां दे मूंह चों खोह के अपने न्याणियां दे मूंह च पा दिया ना फिर यह मन कहन लग जांदा ठीक है इन्हां दे वास्ते करना पर सतगुरु सारियां नूं दे बिरती इदां दी बन जांदी इदां दा मन बन जांदा है जल नहीं डूबै तस्कर नहीं लेवै ये तस्कर कौन ने ते आपां पढ़दे हां भी पंज काम क्रोध लोह मोह हंकार ये ठगदे ने ये ठग ने पर जदों ज्ञान हो गया समझ हो गई ना ओह मर है ना ठगे जाहे जिनके राम वसै मन माहे फिर ठगे कित्थे जावांगे ना काम ठग सकदा है ना क्रोध ठग सकदा है ना लोभ मोह ठगे नहीं फिर आपां जा सकदे पाहे ना सके जल फिर तृष्णा की अग सानू साड़ नहीं सकती हुण सड़े पए अंदरों अंदरों सड़े पए उत्तों भावें बड़े सोहणे लगदे आ पर अंदर बुरा हाल है ईरखा की अग विच सड़दे आ तृष्णा की अग विच सड़दे आ हुण वेखो पाहे ना सके जल सड़दा नहीं ओ हुण की होया महाराज जदों दा मेरे मन च वसिया है ना तू आके गुरु का ज्ञान मेरे मन च वसिया मौजा ही लगिया पईआं ने सिमरो सिमर सिमर सुख पावो मैं सुखी सुखी हाँ हुण सुख पा रहा सास सास संभाले यह लोक परलोक संघ सहाई सदा ही संघ है गुरु का ज्ञान सदा ही सहायता करता है जत कत मोहे रखवाले जिथे किते भी जाना बस रखवाला बैठा है एदा फील हुंदा भी मेरे नाल ही है गुरु गुरु का ज्ञान मेरे नाल ही है फोटो ते घर पई रहेगी गुरु नानक दी ज्ञान तेरे नाल नाल रहेगा गुरु ग्रंथ साहब शब्द गुरु गुरु ग्रंथ साहब ने वो तो गुरुद्वारे च ने पर जेड़ा ज्ञान है गुरु ज्ञान सी गुर वो तेरे नाल चलिया जांदा है जिवें हुण आपां इत्थे आए हां गुरु ग्रंथ साहब जी इत्थे ने सुख आसन कर दिता सचखंड च विराजमान हो जाणगे पर जेड़ा सुन लिया ज्ञान ये नाल चलिया जांदा है इहनूं कहिंदे ने गुर मेरे संग साडे कित्थे नाल है साडे तिन चारां दे गीत ने साडे नाल याद ने भी वो इदा कहिंदा है टप्पा इदा है फलानी गाउण वाली इदा हुई है फलाना इदा करदा वो ने साडे नाल गुरु दे बचन कित्थे नाल ने पट्ठा बैठा पिया डुब्बे भी आपां पए आ सड़े भी आपां पए आ ते गुण सारे लुट के ले गए गुण नहीं रहा पल्ले गुण भी नहीं रहा फिर साडे पल्ले कोई अंदरों खाली हो गए आपां जिसनो आप खवाए करता खुश लए चंगियाई गुण केड़ा रह गया फिर साडे पल्ले जे हुण अपने कोल गुरु नहीं भाव वाड़ नहीं लाई होई ते लुटेरे लै गए लुट के रह की गया चंगी आदत केड़ी है साडे कोल जेड़ी गाला कढ़न दी सानू आदत थिक्का बोलन दी सानू आदत काम साडे सिर ते चढ़िया फिरदा है लोभ दी दल दल च असीं फसे पए आ मोह दी पट्टी साडियां अखां ते बज्जी है हंकार सानू धक्के मारदा है ਤੇ ਔਗਣ ਤੇ ਸਾਰੇ ਹੀ ਆ ਗਏ ਫਿਰ ਵਾੜ ਹੀ ਨਹੀਂ ਲੱਗੀ ਨਾਲ ਕਿੱਥੇ ਹੈ ਪੜ ਲੈਣਾ ਪੜਾ ਲੈਣਾ ਬੋਲ ਲੈਣਾ ਸੁਣ ਲੈਣਾ ਸੁਣਾ ਲੈਣਾ ਬੜਾ ਸੌਖਾ ਹੈ ਪਰ ਇਹਨੂੰ ਫੀਲ ਕਰਨਾ ਤੇ ਪ੍ਰੈਕਟੀਕਲ ਕਰਨਾ ਇਹ ਬੜਾ ਔਖਾ ਹੈ ਪਹਿਲਾਂ ਤੇ ਸਮਝਣਾ ਫਿਰ ਮੰਨਣਾ ਵੀ ਹਾਂ ਓਏ ਮਨਾ ਕਮਲਿਆ ਤੇਰੇ ਨੇੜੇ ਕਿੱਥੇ ਹੈ ਗੁਰੂ ਹੈ ਗੁਰੂ ਮੇਰੇ ਸੰਗ ਹੈ ਬਈ ਆਪਾਂ ਵੇਖੋ ਆਪਣੇ ਅੰਦਰ ਮਾਰ ਕੇ ਝਾਤੀ ਵੀ ਹੈ ਸਾਡੇ ਨੇੜੇ ਤੇੜੇ ਕਿਤੇ ਕਿੱਥੇ ਐਵੇਂ ਹੀ ਗੱਲਾਂ ਬਣੀ ਐਵੇਂ ਹੀ ਉੱਤੋਂ ਉੱਤੋਂ ਹੀ ਹੈ ਪਰ ਐਦਾਂ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਐਦਾਂ ਨਾ ਫਿਰ ਥੋੜ੍ਹੀ ਥੋੜ੍ਹੀ ਮੈਲ ਨਿਕਲਦੀ ਹੈ ਥੋੜ੍ਹੀ ਥੋੜ੍ਹੀ ਨਿਕਲਦੀ ਹੈ ਹਾਂ ਕਈ ਤਕੜੇ ਨੇ ਮਿਹਨਤੀ ਨੇ ਜ਼ਿਆਦਾ ਬਾਣੀ ਪੜ੍ਹ ਪੜ੍ਹ ਕੇ ਕੱਢੀ ਜਾਂਦੇ ਨੇ ਗੰਦ ਮੰਦ ਕਈ ਥੋੜ੍ਹੀ ਥੋੜ੍ਹੀ ਨਿਕਲਦੀ ਕਈਆਂ ਦੀ ਤੇ ਮਾਫ਼ ਕਰਨਾ ਕਈ ਇੱਧਰੋਂ ਸੁਣ ਲੈਂਦੇ ਨੇ ਅੱਜ ਸਾਰਾ ਦਿਨ ਇੱਥੇ ਸੁਣਨਗੇ ਸ਼ਾਮ ਨੂੰ ਇਹ ਨਹੀਂ ਪਤਾ ਟਿਕਟਾਂ ਲੈ ਕੇ ਆਏ ਹੁਣ ਵੀ ਫਿਲਮ ਖੰਗ ਜਾਂ ਰਾਤ ਨੂੰ ਅੱਜ ਇੰਨੇ ਵਜੇ ਆ ਜਾਂ ਟਿਕਟ ਜੇਬ ਜੀ ਹੋਵੇ ਜਾਂ ਟੀਵੀ ਬਾਬਾ ਤੇ ਸਾਡੇ ਘਰਾਂ 'ਚ ਪਿਆ ਹੀ ਹੈ ਵਾਧੂ ਚੈਨਲ ਚੱਲਦੇ ਨੇ ਸਾਰਾ ਦਿਨ ਲੱਗੇ ਰਹੋ ਸਾਰੀ ਰਾਤ ਲੱਗੇ ਰਹੋ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਯਾਦ ਰਹਿਣ ਨਾ ਰਹਿਣ ਉਹਨਾਂ ਦੇ ਜਨਮ ਯਾਦ ਰਹਿਣ ਨਾ ਰਹਿਣ ਉਹਨਾਂ ਦੀਆਂ ਤਰੀਕਾਂ ਸਭ ਭੁੱਲ ਜਾਂਦੀਆਂ ਨੇ ਐਕਟਰ ਕੌਣ ਹੈ ਉਹਦੀ ਮਾਂ ਕੌਣ ਹੈ ਵਿਆਹਿਆ ਕਿੱਥੇ ਹੈ ਉਹਦੀ ਸੱਸ ਦਾ ਕੀ ਨਾਂ ਹੈ ਸਾਰਾ ਪਤਾ ਹੈ ਇਹ ਬਾਬੇ ਬਣਾਈ ਫਿਰਦੇ ਆਪਾਂ ਵੀ ਇਹ ਸਾਡੇ ਬਾਬੇ ਹੀ ਨੇ ਬਾਬਿਆਂ ਦੇ ਪਿੱਛੇ ਲੱਗੀਦਾ ਇਹਨਾਂ ਦੇ ਪਿੱਛੇ ਲੱਗਦੇ ਆ ਤਾਂ ਮਤਲਬ ਸਾਡੇ ਬਾਬੇ ਤੇ ਫਿਰ ਇਹ ਬਣ ਗਏ ਅੱਜ ਸਾਡੇ ਯੂਥ ਦੇ ਬਾਬੇ ਤੇ ਇਹ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿੱਥੇ ਨੇ ਬਾਬੇ ਬਾਬਾ ਦੀਪ ਸਿੰਘ ਨੂੰ ਕੌਣ ਮੰਨਦਾ ਹੈ ਬਾਬੇ ਇਹਨਾਂ ਨੂੰ ਮੰਨੀ ਬੈਠੇ ਆ ਜਿਨ੍ਹਾਂ ਦੀ ਮੰਨਦੇ ਨੇ ਉਹਨਾਂ ਦੇ ਪਿੱਛੇ ਲੱਗਦੇ ਆ ਫਿਰ ਉਦਾਂ ਦੇ ਬਣ ਰਹੇ ਆ ਅੱਜ ਹਾਲਾਤ ਕੀ ਨੇ ਸਾਡੇ ਪੰਜਾਬ ਦੇ ਵੇਖੋ ਆ ਮਾਹੌਲ ਹੈ ਨਾ ਜਿਹੜਾ ਇਹ ਸੱਚਖੰਡੀ ਮਾਹੌਲ ਹੈ ਸੱਚਖੰਡ ਵਾਲ ਸਭ ਦੇ ਸਿਰਾਂ ਤੇ ਦਸਤਾਰਾਂ ਦਿਸਦੀਆਂ ਨੇ ਪੱਗਾਂ ਦਿਸਦੀਆਂ ਨੇ ਬਹੁਤੇ 90% ਤੋਂ ਜ਼ਿਆਦਾ ਅੰਮ੍ਰਿਤਧਾਰੀ ਨੇ ਵਿੱਚ ਬੈਠੇ ਨੌਜਵਾਨ ਹੀ ਨੌਜਵਾਨ ਨੇ ਇਹ ਇੱਥੇ ਦਾ ਮਾਹੌਲ ਹੈ ਗੁਰਦੁਆਰੇ ਦੇ ਅੰਦਰ ਦਾ ਬਸ ਰੋਡ ਤੇ ਚੜ੍ਹ ਜਾਓ ਖਿੱਲਰ ਜਾਣਾ ਸਾਰਿਆਂ ਨੇ ਕਿਤੋਂ ਦੋ ਆਏ ਨੇ ਕਿਤੋਂ ਪੰਜ ਆਏ ਨੇ ਕਿਤੋਂ 50 ਆਏ ਹੋਣਗੇ ਬਸ ਜਦੋਂ ਖਿੱਲਰ ਗਏ ਰੋਡ ਤੇ ਵੇਖੋ ਜਾ ਕੇ ਬਾਜ਼ਾਰ 'ਚ ਜਾ ਕੇ ਵੇਖੋ ਅੱਜ ਤੋਂ 20 ਸਾਲ ਪਹਿਲਾਂ ਗਏ ਬੰਦੇ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਅਮਰੀਕਾ ਤੋਂ ਆਏ ਨੂੰ ਕੈਨੇਡਾ ਤੋਂ ਆਏ ਨੂੰ ਕਿਸੇ ਬਾਜ਼ਾਰ 'ਚ ਲਿਆ ਕੇ ਖਿਲਾਰ ਦਿਓ 20 ਸਾਲ ਪਹਿਲਾਂ ਗਿਆ ਹੋਵੇ 90 ਦਾ 25 ਸਾਲ ਪਹਿਲਾਂ ਤੇ ਉਹਨੂੰ ਲੁਧਿਆਣੇ ਦੇ ਬਾਜ਼ਾਰ 'ਚ ਪਟਿਆਲੇ ਦੇ ਬਾਜ਼ਾਰ 'ਚ ਜਲੰਧਰ ਦੇ ਬਾਜ਼ਾਰ 'ਚ ਚਾਹੇ ਅੰਮ੍ਰਿਤਸਰ ਦੇ ਬਾਜ਼ਾਰ 'ਚ ਖਿਲਾਰ ਦਿਓ ਪੱਟੀ ਖੋਲ ਕੇ ਆ ਕਿੱਥੇ ਹੈ ਉਹ ਕਹੇਗਾ ਬਿਹਾਰ ਆ ਗਏ ਪੰਜਾਬ ਨਹੀਂ ਹੋ ਸਕਦਾ ਇਹ ਪੰਜਾਬ ਦਿਸਦਾ ਹੀ ਨਹੀਂ ਕੋਈ ਪੱਗਾਂ ਪਰ ਜਿੱਦਾਂ ਹੁਣ ਆਪਾਂ ਇੱਥੇ ਬੈਠੇ ਫੈਲ ਜਾਵਾਂਗੇ ਐਦਾਂ ਬੈਠੇ ਫੈਲ ਜਾਵਾਂਗੇ ਐਦਾਂ ਦੇ ਘੱਟ ਤੋਂ ਘੱਟ ਵੀ 100 ਜਗ੍ਹਾ ਐਦਾਂ ਐਦਾਂ ਹੋਵੇ ਪੰਜਾਬ ਦੇ ਵਿੱਚ ਤੇ ਬਦਲ ਸਕਦਾ ਸਾਰਾ ਕੁਝ ਮਾਹੌਲ ਬਦਲ ਸਕਦਾ ਹੈ ਪਰ ਸੁੱਤੇ ਪਏ ਆ ਇੱਧਰ ਧਿਆਨ ਨਹੀਂ ਸਾਡੇ ਮਾਫ ਕਰਨਾ ਕਹਿਣੀ ਇਹ ਗੱਲ ਪੈਂਦੀ ਹੈ ਸਮੇਂ ਦੀਆਂ ਮਜਬੂਰੀਆਂ ਨੇ ਸਾਡੇ ਅੱਜ ਦੇ ਮਹਾਤਮਾ ਕਹਿਣ ਵਾਲੇ ਜਾਂ ਸਾਡੇ ਬਾਬਿਆਂ ਦਾ ਹਾਲ ਵੀ ਉਹੀ ਹੈ ਮੱਥੇ ਟੇਕ ਲਓ ਮੱਥੇ ਟਿਕਵਾ ਲਓ ਅਸਲ ਗੱਲ ਤੱਕ ਕੋਈ ਨਹੀਂ ਜਾ ਰਿਹਾ ਇਧਰਲੇ ਪਾਸੇ ਖਿਆਲ ਨਹੀਂ ਵੀ ਸਾਡੀ ਪੀੜ੍ਹੀ ਦਾ ਸਾਡੇ ਵੀਰਾਂ ਦਾ ਨੌਜਵਾਨਾਂ ਦਾ ਕੀ ਬਣੇਗਾ ਅਸਥਾਨ ਮਾੜੇ ਨਹੀਂ ਹੁੰਦੇ ਉੱਥੇ ਹੋ ਕੀ ਰਿਹਾ ਇਹ ਵੇਖਣਾ ਜ਼ਰੂਰੀ ਹੈ ਜਿਵੇਂ ਆਪਾਂ ਬੇਨਤੀ ਕਰਦੇ ਰਹੀਦਾ ਹੈ ਬਈ ਕੰਪਿਊਟਰ ਥੋੜਾ ਮਾੜਾ ਹੈ ਵਰਤੋਂ ਮਾੜੀ ਹੈ ਫੋਨ ਨਹੀਂ ਮਾੜਾ ਵਰਤੋਂ ਮਾੜੀ ਹੈ ਸਰੀਰ ਨਹੀਂ ਮਾੜਾ ਵਰਤੋਂ ਮਾੜੀ ਹੈ ਮਾਫ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਇਹ ਵੀ ਨਹੀਂ ਲੋੜ ਇਹਨਾਂ ਦੀ ਵੀ ਹੈ ਇਹ ਨੇਚਰ ਹੈ ਇਹ ਸਾਡੀ ਬਾਡੀ 'ਚ ਪਰਮਾਤਮਾ ਨੇ ਪੈਦਾ ਕੀਤੇ ਨੇ ਮਾੜੇ ਇਹ ਵੀ ਨਹੀਂ ਪਰ ਵਰਤੋਂ ਮਾੜੀ ਹੈ ਇਹਨਾਂ ਦੀ ਅਸਥਾਨ ਮਾੜੇ ਨਹੀਂ ਹੁੰਦੇ ਵਰਤੋਂ ਮਾੜੀ ਹੈ ਹੁਣ ਜਗ੍ਹਾ ਤੇ ਚਾਹੀਦੀ ਹੈ ਹੁਣ ਆਪਾਂ ਨੂੰ ਬਹਿਣ ਵਾਸਤੇ ਭਲਾ ਜਗ੍ਹਾ ਨਹੀਂ ਚਾਹੀਦੀ ਇੱਥੇ ਬੈਠਾਂਗੇ ਤਾਂ ਹੀ ਬੈਠਾਂਗੇ ਜੇ ਜਗ੍ਹਾ ਹੋਏਗੀ ਆਪਾਂ ਨੂੰ ਪ੍ਰਸ਼ਾਦਾ ਛਕਣ ਵਾਸਤੇ ਲੰਗਰ ਵੀ ਚਾਹੀਦਾ ਤਾਂ ਹੀ ਛਕਾਂਗੇ ਜੇ ਬਿਲਡਿੰਗ ਬਣੀ ਹੁਣ ਅੱਜ ਬਾਰਿਸ਼ ਪੈ ਜਾਏ ਆਪਾਂ ਕਹਾਂਗੇ ਚਲੋ ਦੀਵਾਨ ਹਾਲ ਵਿੱਚ ਚੱਲੀਏ ਉੱਥੇ ਜਾ ਕੇ ਸਤਸੰਗ ਕਰੋ ਵਰਤੋਂ ਮਾੜੀ ਪੈਸਾ ਮਾੜਾ ਨਹੀਂ ਹੁੰਦਾ ਪਰ ਉਹਦੀ ਵਰਤੋਂ ਅਸੀਂ ਕਿੱਦਾਂ ਕਰ ਰਹੇ ਹਾਂ ਇੱਕ ਪੈਸਾ ਉਹ ਜਿਹੜਾ ਬਦਫੈਲੀਆਂ ਲਈ ਵਰਤਿਆ ਜਾਂਦਾ ਮਾੜੇ ਕੰਮਾਂ ਲਈ ਵਰਤਿਆ ਜਾਂਦਾ ਫੋਨ ਮਾੜੇ ਕੰਮਾਂ ਲਈ ਵਰਤੇ ਜਾਂਦੇ ਨੇ ਕੰਪਿਊਟਰ ਤੋਂ ਮਾੜਾ ਕੁਝ ਲੱਭ ਲੱਭ ਵੇਖਦਾ ਹੈ ਟੀਵੀ ਮਾੜਾ ਨਹੀਂ ਵਰਤੋਂ ਕਿੱਦਾਂ ਕਰਦੇ ਹਾਂ ਇਹ ਵੇਖਿਆ ਜਾਂਦਾ ਪਰ ਹੁਣ ਜਦੋਂ ਸਤਿਗੁਰੂ ਸਾਡੇ ਅੰਗ ਵਸ ਅੰਗ ਸੰਗ ਵਸ ਗਏ ਬਸ ਫਿਰ ਕਿਰਪਾ ਹੋ ਗਈ ਮੇਰੇ ਗੁਰੂ ਜੀ ਗੁਰ ਕਾ ਬਚਨ ਜਲ ਨਹੀਂ ਡੂਬੈ ਤਸਕਰ ਨਹੀਂ ਪਾਹੇ ਨਾ ਸਕ ਅਗਲੀ ਪੰਕਤੀ ਪੜ੍ਹ ਦਿਓ ਅੰਧਲੇ ਕੋ ਨਿਰਤਨ ਕੋ ਤਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਤੁਹਾਡਾ ਬਚਨ ਮੇਰੇ ਲਈ ਏਦਾਂ ਹੈ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਤੇ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਤੇ ਨਿੱਕੇ ਜੇ ਬੱਚੇ ਨੂੰ ਦੁੱਧ ਦੀ ਲੋੜ ਹੈ ਬੱਚੇ ਨੂੰ ਦੁੱਧ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਤੇ ਨਿਰਧਨ ਨੂੰ ਧਨ ਦੀ ਲੋੜ ਹੈ ਤੁਹਾਡਾ ਬਚਨ ਮੇਰੇ ਲਈ ਏਦਾਂ ਹੀ ਹੈ ਮੇਰਾ ਨਹੀਂ ਸਰਦਾ ਸਰਦਾ ਨਹੀਂ ਬੱਚੇ ਦਾ ਦੁੱਧ ਬਿਨਾ ਮੇਰਾ ਸਤਿਗੁਰ ਜੀ ਤੁਹਾਡੇ ਬਚਨਾਂ ਬਿਨਾ ਸਰਦਾ ਨਹੀਂ ਮੇਰੀ ਜਾਨ ਨਿਕਲਦੀ ਹੈ ਜੇ ਮੈਂ ਇਦਾਂ ਰੁਮਾਲਾ ਚੁੱਕ ਕੇ ਖੋਲ ਕੇ ਨਹੀਂ ਪੜ੍ਹਦਾ ਵੀ ਤੁਸੀਂ ਕਹਿ ਕੇ ਕੀ ਗਏ ਸਾਡੇ ਲਈ ਜਿਸ ਗੁਰੂ ਗ੍ਰੰਥ ਸਾਹਿਬ ਵਾਸਤੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਗਏ ਇਹੀ ਸੀ ਨਾ ਵੀ ਇਹਦੇ ਵਿੱਚ ਲਿਖੋ ਇਸਲਾਮ ਧਰਮ ਚੰਗਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਤੱਤੀ ਤਵੀ ਤੇ ਪਾ ਦਿਓ ਮੈਂ ਸਿੱਖਾਂ ਨੂੰ ਜ਼ਹਿਰ ਨਹੀਂ ਦੇਣੀ ਝੂਠ ਨਹੀਂ ਲਿਖਣਾ ਜੋ ਲਿਖਣਾ ਸੱਚ ਲਿਖਣਾ ਹੈ ਇਹਦੇ ਬਦਲੇ ਮੈਨੂੰ ਤੱਤੀ ਤਵੀ ਤੇ ਪਾ ਦਿਓ ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਹਿ ਗਏ ਪਰ ਗਿਆਨ ਵਿੱਚ ਮਿਲਾਵਟ ਨਹੀਂ ਕੀਤੀ ਆਖੋ ਸਤਨਾਮ ਸ੍ਰੀ ਅਕਾਲ ਸਾਹਿਬ ਲਾ ਲਓ ਬਈ ਤੁਸੀਂ ਹੁਣ ਵਿਚਾਰ ਲਓ ਇਸ ਗੱਲ ਨੂੰ ਵੀ ਇਹ ਕਿੱਡਾ ਕੁ ਮਹਿੰਗਾ ਖਜ਼ਾਨਾ ਜਿਹਦੇ ਲਈ ਆਪਣੀ ਤਵੀ ਤੇ ਬਹਿ ਗਏ ਇਹ ਕਿੱਡੀ ਵੱਡੀ ਚੀਜ਼ ਹੋਣੀ ਹੈ ਆਪਾਂ ਕਦਰ ਹੀ ਨਹੀਂ ਕੀਤੀ ਆਪਾਂ ਕਮਲਿਆਂ ਨੇ ਵੇਖਿਆ ਹੀ ਨਹੀਂ ਵੀ ਖੋਲ ਕੇ ਵੀ ਵੇਖ ਲਓ ਵੀ ਹੈ ਕੀ ਕਾਹਦੇ ਲਈ ਮਹਾਰਾਜ ਤਵੀ ਤੇ ਬੈਠੀ ਜਾਂਦੇ ਹੋ ਤੁਸੀਂ ਤਵੀ ਤੇ ਹੀ ਬਹਿ ਕੇ ਕਹਿੰਦੇ ਲਓ ਮੈਨੂੰ ਭਾਓ ਤਵੀ ਤੇ ਮੇਰੇ ਸਿਰ 'ਚ ਪਾਓ ਸੀਸ 'ਚ ਪਾਓ ਰੇਤਾ ਮੈਨੂੰ ਸ਼ਹੀਦ ਕਰ ਦਿਓ ਮੇਰੇ ਟੁਕੜੇ ਟੁਕੜੇ ਕਰ ਦਿਓ ਕੋਈ ਪਰਵਾਹ ਨਹੀਂ ਪਰ ਮੈਂ ਆਪਣੇ ਆਪ ਬੱਚਿਆਂ ਨੂੰ ਜੋ ਦੇ ਚੱਲਿਆ ਇਹ ਨਿਰੋਲ ਸੱਚ ਹੈ ਇਹ ਸਮੇਂ ਦੇ ਹਾਕਮਾਂ ਤੇ ਵੀ ਚੋਟ ਕਰਦਾ ਰਹੇਗਾ ਇਹ ਰਾਜਨੀਤਿਕ ਸਿਸਟਮ ਤੇ ਵੀ ਚੋਟ ਕਰਦਾ ਰਹੇਗਾ ਇਹ ਪਖੰਡਵਾਦ ਤੇ ਵੀ ਚੋਟ ਕਰਦਾ ਰਹੇਗਾ ਤੇ ਗੁਰੂ ਗ੍ਰੰਥ ਸਾਹਿਬ ਪਖੰਡਵਾਦ ਤੇ ਵੀ ਚੋਟ ਕਰਦੇ ਨੇ ਚਾਹੇ ਕੋਈ ਹਿੰਦੂਆਂ 'ਚ ਕਰਦਾ ਹੈ ਭਾਵੇਂ ਕੋਈ ਮੁਸਲਮਾਨਾਂ 'ਚ ਕਰਦਾ ਹੈ ਤੇ ਭਾਵੇਂ ਕੋਈ ਸਿੱਖਾਂ 'ਚ ਕਰਦਾ ਸਾਡੇ 'ਚ ਹੁਣ ਹੋਵੇ ਸਾਰਿਆਂ ਤੇ ਚੋਟ ਕਰਦੇ ਜੱਜਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੇ ਜੱਜ ਅੱਜ ਦਾ ਹਾਕਮ ਜੱਜ ਵੱਡੀ ਲੈ ਕੇ ਫੈਸਲੇ ਸੁਣਾਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਹੋ ਜਾੜੇ ਕਾ ਬੰਦ ਇੱਕ ਗੱਲ ਵੇਖੋ ਬਈ ਸਿੱਖ ਕਿੱਡੇ ਕਸੂਰਮੇ ਆਪਾਂ ਸਾਡੀ ਜਿਹੜੀ ਬੌਧਿਕ ਪੱਧਰ ਹੈ ਸਾਡਾ ਕਿੱਦਾਂ ਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੱਜ ਉਹਨਾਂ ਵੇਲਿਆਂ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਵੇਲਿਆਂ 'ਚ ਆਪਾਂ ਕਹਾਂਗੇ ਵੀ ਗੁਰੂ ਨਾਨਕ ਕਿੱਡੇ ਤਕੜੇ ਕਿੱਡੇ ਕਰੜੇ ਨੇ ਉਹ ਕਹਿੰਦੇ ਨੇ ਉਹ ਕਾਜੀ ਜਿਹੜਾ ਰਿਸ਼ਵਤਾਂ ਲੈ ਕੇ ਫੈਸਲੇ ਸੁਣਾਉਂਦਾ ਹੈ ਵੱਡੀਆਂ ਲੈ ਕੇ ਕਹਿੰਦੇ ਗੰਦ ਖਾਂਦਾ ਹੈ ਉਹ ਜਿਹੜਾ ਪੈਸਾ ਖਾਣਾ ਗੰਦ ਖਾਣਾ ਹੈ ਤੇ ਗੰਦ ਕੌਣ ਖਾਂਦਾ ਹੈ ਸੂਰ ਲੈ ਉਹਨਾਂ ਵੇਲਿਆਂ ਦੇ ਜੱਜ ਨੂੰ ਗੁਰੂ ਨਾਨਕ ਸੂਰ ਦੱਸਦੇ ਨੇ ਤੇ ਉਹਨਾਂ ਵੇਲਿਆਂ ਦੇ ਜੱਜਾਂ ਨੂੰ ਵੀ ਨਹੀਂ ਜਿਹੜੇ ਅੱਜ ਵੀ ਜੱਜ ਫੈਸਲਾ ਗਲਤ ਕਰੇਗਾ ਗੁਰਬਾਣੀ ਉਹਦੇ ਤੇ ਚੋਟ ਕਰਦੀ ਰਹੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਦਾ ਮਤਲਬ ਸਾਡੇ ਸਤਿਗੁਰੂ ਕਿੱਡੇ ਮਹਾਨ ਨੇ ਡਰਦੇ ਨੇ ਕਿਸੇ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਡਰਦੇ ਨੇ ਕਾਜ਼ੀਆਂ ਨੂੰ ਕਿੱਡੀ ਵੱਡੀ ਜੱਜ ਹੁੰਦਾ ਹੈ ਕਾਜ਼ੀ ਉਹਨਾਂ ਵੇਲਿਆਂ 'ਚ ਜੱਜ ਇਹੀ ਸੀ ਕਾਜ਼ੀ ਜੱਜ ਹੁੰਦੇ ਸੀ ਗਲਤ ਫੈਸਲੇ ਕਰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਫੈਸਲਾ ਕੀਤਾ ਉਹਨਾਂ ਨੇ ਚਾਂਦਨੀ ਚੌਂਕ 'ਚ ਸ਼ਹੀਦ ਕਰ ਦਿਓ ਇਹ ਸਰਕਾਰ ਦਾ ਕਰਾਇਆ ਫੈਸਲਾ ਹੈ ਸ਼ਰ੍ਹਾਂ ਤੇ ਨਹੀਂ ਕਹਿੰਦੀ ਸੀ ਜੱਜ ਨੇ ਗਲਤ ਫੈਸਲਾ ਕੀਤਾ ਸੀ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇਹ ਜੱਜ ਦਾ ਗਲਤ ਫੈਸਲਾ ਸੀ ਸ਼ਰ੍ਹਾਂ ਨਹੀਂ ਕਹਿੰਦੀ ਜੱਜ ਦਾ ਗਲਤ ਫੈਸਲਾ ਸੀ ਬਸ ਇਦਾਂ ਦਾ ਗਲਤ ਫੈਸਲਾ ਜਿਹੜਾ ਸਰਕਾਰ ਦੇ ਇਸ਼ਾਰੇ ਤੇ ਹੋਵੇ ਉਹ ਜਿਹੜਾ ਵੀ ਬੰਦਾ ਰਿਸ਼ਵਤਾਂ ਲੈ ਕੇ ਪੈਸਾ ਲੈ ਕੇ ਕਰੇਗਾ ਗੁਰੂ ਗ੍ਰੰਥ ਸਾਹਿਬ ਨੂੰ ਚੋਟ ਕਰਨਗੇ ਭਾਵੇਂ ਕਿਸੇ ਧਰਮ ਦਾ ਹੋਵੇ ਆਪਾਂ ਕਹਿੰਦੇ ਅੱਛਾ ਅਸੀਂ ਤੇ ਵੇਖੇ ਨਹੀਂ ਪੜ੍ਹ ਕੇ ਵੀ ਕਿੱਥੇ ਲਿਖਿਆ ਇਹੀ ਤੇ ਰੌਲਾ ਪਾ ਰਹੇ ਹਾਂ ਵੀ ਆਪਾਂ ਵੇਖੋ ਬਸ ਆਹ ਕੰਮ ਕਰੋ ਇਹਨਾਂ ਨੂੰ ਵੇਖਣਾ ਸ਼ੁਰੂ ਕਰੋ ਫਿਰ ਇਦਾਂ ਕਿਹਾ ਕਰਾਂਗੇ ਗੁਰ ਮੇਰੇ ਸੰਗ ਕਿਸੇ ਦੀ ਲੋੜ ਨਹੀਂ, ਨਾ ਮੇਰੇ ਵਰਗੇ ਦੀ ਲੋੜ ਪਵੇ, ਤੁਹਾਨੂੰ ਕਿਸੇ ਦੀ ਫਿਰ ਲੋੜ ਹੀ ਨਹੀਂ ਪੈਣੀ। ਕਲੀਅਰ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਦੀ ਬਸ ਲੋੜ। ਇਹ ਸਾਡੇ ਨਾਲ ਨੇ, ਇਹਨਾਂ ਦਾ ਗਿਆਨ ਸਾਡੇ ਨਾਲ ਹੈ, ਬਸ ਗੱਲ ਬਣ ਗਈ। ਹੁਣ ਜਿਵੇਂ ਆਪਾਂ ਵੇਖੋ ਜੀ, ਵੇਖਿਓ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾ ਕੇ ਕਹੋ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ, ਰੱਬਾ ਸਾਡੇ ਤੇ ਕਿਰਪਾ ਕਰ। ਕਿਰਪਾ ਕੀਤੀ ਪਈ ਹੈ ਰੱਬ ਨੂੰ, ਕਿ ਰੱਬਾ ਪਾਣੀ ਦੀ ਕਿਰਪਾ ਕਰ ਦੇ। ਪਾਣੀ ਕੋਈ ਪਾਣੀ ਹੈ ਧਰਤੀ 'ਚ, ਇੰਨੀ ਕੁ ਹਿੰਮਤ ਤੇ ਤੈਨੂੰ ਕਰਨੀ ਪੈਣੀ ਵੀ ਪਾਈਪ ਲਾ ਲੈ, ਟਿਊਬਵੈਲ ਫਿੱਟ ਕਰ ਲੈ, ਕਨੈਕਸ਼ਨ ਦੇ, ਬਾਹਰੋਂ ਪਾਣੀ ਪਾ, ਵਿਚਲਾ ਕੱਢ ਲੈ, ਆਖੋ ਸਤਨਾਮ ਵੀ ਇੰਨੀ ਕੁ ਹਿੰਮਤ ਤੇ ਕਰ ਮਰ ਲੈ। ਆਪਾਂ ਕਹਾਂਗੇ ਇੱਦਾਂ ਹੀ ਰਹੇਗਾ, ਏਦਾਂ ਧਰਤੀ ਨੂੰ ਚੱਟੀ ਜਾ ਵੀ ਧਰਤੀ 'ਚੋਂ ਨਿਕਲੇਗਾ ਪਾਣੀ, ਹੈਗਾ ਪਾਣੀ ਵਿੱਚ, ਕੱਢ ਲੈ। ਕਿਰਪਾ ਤਾਂ ਕੀਤੀ ਪਈ ਹੈ, ਕੱਢ ਲੈ। ਹੁਣ ਰੱਬ ਨੇ ਕਿਰਪਾ ਹੀ ਕੀਤੀ ਹੈ, ਧੁਰ ਕੀ ਬਾਣੀ ਭਾਈ, ਇੰਨਾ ਕੁ ਤੇ ਤੈਨੂੰ ਕਰਨਾ ਹੀ ਪੈਣਾ ਵੀ ਲਿਖਿਆ ਕੀ, ਖੋਲ ਕੇ ਪੜ੍ਹ, ਇੰਨੀ ਕੁ ਹਿੰਮਤ ਤੇ ਕਰ ਲੈ। ਧੁਰ ਕੀ ਬਾਣੀ ਤੇ ਸਾਡੇ ਕੋਲ ਐਡਾ ਵੱਡਾ ਗਿਆਨ ਦਾ ਖਜ਼ਾਨਾ ਪਿਆ ਭਰਿਆ, ਬਸ ਆ ਜਾ ਤੇ ਕਰੀ ਵੇਖ ਸੱਚੇ ਪਾਤਸ਼ਾਹ ਕੀ ਸਮਝਾਇਆ, ਕੀ ਆਖਿਆ। ਬੜੀ ਖੁਸ਼ੀ ਹੁੰਦੀ ਹੈ ਵੇਖ ਕੇ, ਬੜੇ ਸੱਜਣ ਤੁਹਾਡੇ 'ਚ ਮਿਲਦੇ ਨੇ, ਮੈਂ ਸਹਿਜ ਪਾਠ ਰੱਖਿਆ, ਵਾਹ ਜੀ ਵਾਹ। ਕਈ ਉਦੂ ਅੱਗੇ ਵੀ ਅਸੀਂ ਜੀ ਪੋਥੀਆਂ ਅਰਥਾਂ ਵਾਲੀਆਂ ਲੈ ਆਉਂਦੀਆਂ ਨੇ, ਉਹ ਵੀ ਪੜ੍ਹੀ ਜਾਂਦੇ ਹਾਂ, ਉਦੂ ਵੀ ਖੁਸ਼ੀ ਹੁੰਦੀ। ਇਹ ਘਡੀਰੇ ਦਾ ਕੰਮ ਹੋਏਗਾ, ਭੱਜਣਾ ਤੇ ਅੱਗੇ ਤੈਨੂੰ ਪੈਣਾ। ਮਚੌਰ ਹੋ ਗਿਆ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਕਰ ਦੇਣਾ ਅਰਥਾਂ ਦੀਆਂ ਪੋਥੀਆਂ ਪੜ੍ਹ ਕੇ ਘਡੀਰੇ ਤੇ, ਸਮਝ ਲੈ ਵੀ ਘਡੀਰੇ ਨਾਲ ਬੱਚਾ ਤੁਰਨ ਲੱਗ ਗਿਆ, ਉਦੂ ਗਾਂ ਫਿਰ ਭੱਜਣ ਨੂੰ ਸੌਖਾ ਹੋ ਜਾਏਗਾ ਕੰਮ, ਪਰ ਇੱਥੋਂ ਤੱਕ ਪਹੁੰਚ ਜਾਏਗਾ। ਅਰਥਾਂ ਦੀਆਂ ਪੋਥੀਆਂ ਜਿਹੜੇ ਇੱਦਾਂ ਕਹਿੰਦੇ ਨੇ, ਉਦੋਂ ਵੀ ਵਧੀਆ ਲੱਗਦਾ ਵੀ ਹੋਰ ਅੱਗੇ ਲੰਘ ਗਿਆ, ਪੰਜ ਚਾਰ ਸਾਲ ਲੱਗ ਜਾਣਗੇ ਕੋਈ ਗੱਲ ਨਹੀਂ, ਲਾ ਦਿਓ ਇੱਕ ਦੋ ਅੰਗ ਰੋਜ਼ ਕਰ ਲਿਆ ਕਰੋ, ਕੋਈ ਗੱਲ ਨਹੀਂ, ਦੋ ਕਰ ਲਿਆ ਕਰੋ, ਕੋਈ ਗੱਲ ਨਹੀਂ, ਦੋ ਸਾਲ ਲੱਗ ਜਾਣਗੇ, ਲੱਗ ਜਾਣਗੇ, ਤਿੰਨ ਸਾਲ ਲੱਗ ਜਾਣਗੇ, ਕੋਈ ਗੱਲ ਨਹੀਂ, ਬਸ ਜਦੋਂ ਸ਼ੁਰੂ ਕਰ ਲਿਆ ਵਾਧਾ ਹੋ ਜਾਣਾ। PhD ਤੇ ਜਦੋਂ ਹੋਣੀ ਹੈ ਉਦੋਂ ਹੀ ਹੋਣੀ ਹੈ, ਪਰ ਮੈਟ੍ਰਿਕ ਵਾਲੇ ਵੀ ਨੂੰ ਵੀ ਤਾਂ ਕਿੰਨਾ ਨੌਲੇਜ ਹੁੰਦੀ ਹੈ, ਪੰਜਵੀਂ ਵਾਲੇ ਨੂੰ ਵੀ ਅਕਲ ਆ ਜਾਂਦੀ ਹੈ, ਪੰਜਵੀਂ ਵਾਲਾ ਬੱਚਾ ਵੀ ਤੇ ਬੋਰਡ ਪੜ੍ਹਨ ਲੱਗ ਜਾਂਦਾ, ਚਿੱਠੀ ਪੜ੍ਹ ਕੇ ਸੁਣਾਉਂਦਾ, ਜਦੋਂ ਤੋਂ ਸ਼ੁਰੂ ਹੋ ਗਿਆ ਉਦੋਂ ਤੋਂ ਹੀ ਸ਼ੁਰੂਆਤ ਹੋ ਜਾਂਦੀ। ਬਸ ਇਹ ਤੇ ਨਹੀਂ ਵੀ MA 'ਚ ਜਾ ਕੇ ਪੰਜ ਸਾਲ ਬਾਅਦ ਹੀ ਪਤਾ ਲੱਗਣਾ, ਜਿੱਦਣ ਪੜ੍ਹਾਈ ਸ਼ੁਰੂ ਕੀਤੀ ਉਦੋਂ ਬਾਅਦ ਨੌਲੇਜ ਵਿੱਚ ਵਾਧਾ ਹੋ ਹੀ ਜਾਣਾ, ਹੋ ਹੀ ਜਾਣਾ। ਫਿਰ ਸਤਿਗੁਰੂ ਜੀ ਤੁਹਾਡਾ ਬਚਨ, ਨਿਰਧਨ ਕਹੋ ਧਨ, ਅੰਧਲੇ ਕਹੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ। ਮੇਰੇ ਅੰਦਰ ਜਿਹੜਾ ਭਵ ਸਾਗਰ ਚੱਲਦਾ ਹੈ, ਮੇਰੇ ਅੰਦਰ ਦਾ ਭਵ ਸਾਗਰ, ਬਸ ਉਹਨੂੰ ਤਰਨ ਵਾਸਤੇ ਤੁਸੀਂ ਇਹ ਜਹਾਜ਼ ਬਣਾ ਦਿੱਤਾ ਵੀ ਨਿਕਲ ਜਾ। ਭਵ ਸਾਗਰ ਤੇ ਅੰਦਰ ਹੀ ਹੈ ਨਾ, ਤੁਸੀਂ ਅੱਗੇ ਵੀ ਸੁਣਿਆ, ਹੋਰ ਮਰ ਕੇ ਭਵ ਸਾਗਰ ਨਾ ਵੇਖਿਆ ਨਾ ਵੀ ਪਤਾ ਹੈ, ਅੰਦਰ ਭਵ ਸਾਗਰ ਸਾਡੇ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ, ਨੈਸਾਣੇ ਸੁਰਤ ਸ਼ਬਦ ਭਵ ਸਾਗਰ ਧਰੀ, ਨਾਨਕ ਨਾਮ ਵਖਾਣ। ਇਹ ਭਵ ਸਾਗਰ ਅਸੀਂ ਤਰ ਜਾਂਗੇ ਜਦੋਂ ਗੁਰੂ ਦੇ ਗਿਆਨ ਨਾਲ ਜੁੜਦੇ। ਇਹਨਾਂ ਨੇ ਅੱਖਾਂ ਖੋਲ ਦੇਣੀਆਂ ਨੇ, ਇਹਨੂੰ ਅਸੀਂ ਕਹਿੰਦੇ ਹਾਂ ਪਹਿਲਾ ਘੁੱਟ ਭਰਿਆਂ ਤੋਂ ਅੱਖਾਂ ਖੁੱਲ ਜਾਂਦੀਆਂ, ਬਸ ਇੱਕ ਘੁੱਟ ਭਰ ਅੱਖਾਂ ਖੁੱਲ ਜਾਣੀਆਂ, ਚਾਨਣ ਹੀ ਚਾਨਣ ਹੋ ਜਾਏਗਾ। ਅੱਛਾ ਹੁਣ ਅੱਖਾਂ ਖੁੱਲੀਆਂ ਨੇ, ਲੈ ਵੇਖਿਓ ਹੁਣ ਅੱਖਾਂ ਖੁੱਲੀਆਂ ਨੇ, ਐ ਪਤਾ ਹੀ ਨਹੀਂ ਲੱਗਦਾ ਵੀ ਕੌਣ ਬਗਾਨਾ ਕੌਣ ਆਪਣਾ। ਅੱਖਾਂ ਖੁੱਲੀਆਂ ਨੇ ਮੁੰਡਿਆਂ ਦੀਆਂ, ਨੌਜਵਾਨਾਂ ਦੀਆਂ। ਮਾਂ ਕਹਿੰਦੀ ਹੈ ਨਸ਼ੇ ਨਾ ਕਰਿਆ ਕਰ, ਕਹਿੰਦਾ ਤੂੰ ਮੇਰੀ ਕੁਝ ਨਹੀਂ ਲੱਗਦੀ, ਤੇ ਜਿਹੜੇ ਯਾਰ ਜੁੱਡੀ ਦੇ ਖਾਣ ਪੀਣ ਵਾਲੇ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਮੇਰੇ ਸਭ ਕੁਝ ਹੋ, ਉਹਨਾਂ ਨੂੰ ਕਹਿੰਦਾ ਆਪਣੇ, ਆਪਣਿਆਂ ਨੂੰ ਬਗਾਨੇ। ਅੱਖਾਂ ਖੁੱਲੀਆਂ ਨੇ ਪਤਾ ਹੀ ਨਹੀਂ, ਫਿਰ ਕੀ ਹੋਏਗਾ ਜਦੋਂ ਬਾਣੀ ਅੱਖਾਂ ਖੋਲੇਗੀ, ਫਿਰ ਪਤਾ ਲੱਗ ਜਾਏਗਾ ਵੀ ਰਿਸ਼ਤਿਆਂ ਦੀ ਕਦਰ ਕਿੱਦਾਂ ਕਰੀਦੀ ਹੈ। ਇਦਾਂ ਅਕਲ ਆ ਜਾਂਦੀ ਹੈ ਵੀ ਰਿਸ਼ਤੇ ਕੀ ਹੁੰਦੇ ਨੇ, ਮਾਂ ਦਾ ਰਿਸ਼ਤਾ ਕੀ ਹੈ, ਪਿਓ ਦਾ ਰਿਸ਼ਤਾ ਕੀ ਹੈ, ਘਰ ਵਾਲੀ ਪ੍ਰਤੀ ਫਰਜ਼ ਕੀ ਨੇ, ਭੈਣਾਂ ਪ੍ਰਤੀ ਕੀ ਫਰਜ਼ ਨੇ, ਭਰਾਵਾਂ ਪ੍ਰਤੀ ਕੀ ਫਰਜ਼ ਨੇ। ਹੁਣ ਅੱਖਾਂ ਬੰਦ ਨੇ, ਅੱਖਾਂ ਖੁੱਲੀਆਂ ਹੋ ਕੇ ਵੀ ਬੰਦ ਨੇ, ਬੰਦ ਹੀ ਨੇ। ਮਾਂ ਨੂੰ ਕਹਿੰਦਾ ਤੂੰ ਮੇਰੀ ਕੁਝ ਨਹੀਂ ਲੱਗਦੀ, ਜੁੰਡੀ ਦੀਆਂ ਯਾਰਾਂ ਨਾਲ ਫਿਰਦਾ ਗੇੜੇ ਦਿੰਦਾ, ਉਹਨਾਂ ਨੂੰ ਕਹਿੰਦਾ ਮੇਰੇ ਯਾਰਾਂ ਨੂੰ ਕੁਝ ਨਾ ਕਿਹੋ, ਇਹ ਤੇ ਮੇਰੇ ਯਾਰ ਨੇ। ਮਾਂ ਆਪਣੀ ਨੂੰ ਗਾਲਾਂ ਕੱਢਦਾ, ਹੁਣ ਮਾਂ ਜਿਵੇਂ ਆਪਾਂ ਕਈ ਵਾਰੀ ਮੈਂ ਬੇਨਤੀ ਕਰਦਾ ਨਹੀਂ ਹੁੰਦਾ ਵੀ ਕਿਤੇ ਲੱਗ ਗਿਆ ਗੱਲਬਾਤ ਕਰਨ ਉਹ ਕਹਿੰਦੀ ਆ ਜਾ ਮਾਂ ਕਹਿੰਦੀ ਪੁੱਤ ਆ ਜਾ ਤੇਰੇ ਵਾਸਤੇ ਨਾ ਮੈਂ ਅੱਜ ਪਨੀਰ ਬਣਾਇਆ ਤੇ ਉਹਨੂੰ ਕਹਿੰਦੇ ਕੋਈ ਖਾਣ ਵਾਲੀ ਚੀਜ਼ ਪਨੀਰ ਲੈ ਕੋਈ ਖਾਣ ਵਾਲੀ ਚੀਜ਼ ਤੇ ਉਹਦਾ ਫੋਨ ਆ ਜਾਂਦਾ ਕਹਿੰਦਾ ਆ ਜਾ ਕਹਿੰਦੀ ਆ ਜਾ ਅਖੇ ਕੀ ਤੇਰੇ ਲਈ ਤਰੀ ਵਾਲੀਆਂ ਭਿੰਡੀਆਂ ਬਣਾਈਆਂ ਕਹਿੰਦਾ ਇਹੋ ਜਿਹੀ ਦਿਸ਼ ਤੇ ਵੇਖੀ ਨਹੀਂ ਕਿਤੇ ਇੰਨੀ ਸਵਾਦ ਏਦਾਂ ਹੀ ਹੁੰਦਾ ਮਾਂ ਦਾ ਪਨੀਰ ਨਹੀਂ ਪਸੰਦ ਉਹਦੀਆਂ ਭਿੰਡੀਆਂ ਤਰੀ ਵਾਲੀਆਂ ਜਿਹੜੀਆਂ ਬਣਦੀਆਂ ਨਹੀਂ ਤਰੀ ਵਾਲੀ ਭਿੰਡੀ ਤੇ ਬਣਦੀ ਨਹੀਂ ਤੇ ਕਹਿੰਦਾ ਵੀ ਮੈਨੂੰ ਆਹਾ ਇਹੋ ਜਿਹਾ ਤੇ ਸਵਾਦ ਹੀ ਨਹੀਂ ਕਦੀ ਆਇਆ ਕਿਉਂ ਭਲਾ ਗਲਤ ਗਿਆਨ ਪੀ ਲਿਆ ਨਾ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਬੋਲੋ ਆਪਣਾ ਪਰਾਇਆ ਨਾ ਖਸਮੋ ਤੱਕੇ ਕੱਲੀ ਸ਼ਰਾਬ ਦੀ ਗੱਲ ਨਹੀਂ ਨਸ਼ੇ ਹੋਰ ਵੀ ਬੜੇ ਤਰ੍ਹਾਂ ਦੇ ਨੇ ਇਹ ਨਸ਼ਾ ਹੀ ਹੈ ਨਸ਼ਾ ਹੀ ਚੜਿਆ ਹੋਇਆ ਹੋਰ ਕੀ ਪਾਗਲ ਕਰ ਦਿਮਾਗ ਡੈਡ ਕੁਛ ਨਹੀਂ ਸੋਚਦਾ ਆਪਣਾ ਪਰਾਇਆ ਨਾ ਪਛਾਣੀ ਕਹਿੰਦੇ ਕਿੱਥੇ ਪਛਾਣਦਾ ਏਦਾਂ ਦਾ ਨਸ਼ਾ ਚੜਿਆ ਹੁੰਦਾ ਹੈ ਅਕਲੀ ਕੋਈ ਨਹੀਂ ਨਸ਼ਾ ਜ਼ਰੂਰੀ ਨਹੀਂ ਸ਼ਰਾਬ ਪੀ ਕੇ ਹੀ ਚੜਦਾ ਹੈ ਉਹਦੇ ਤੋਂ ਤੇ ਰੋਕਿਆ ਨਸ਼ੇ ਹੋਰ ਬੜੇ ਤਾਂ ਇਹਦੇ ਸੋਫੀਆਂ ਨੂੰ ਨਸ਼ੇ ਚੜੇ ਬੜੇ ਫਿਰ ਆਹ ਕੰਮ ਸੋਫੀ ਵੀ ਕਰਦੇ ਵੇਖੇ ਨੇ ਦਾੜੀਆਂ ਪੱਕਾਂ ਵਾਲੇ ਸ਼ਰਾਬ ਕਦੀ ਪੀਤੀ ਨਹੀਂ ਪਰ ਸੇਮ ਹੀ ਗੱਲ ਵੇਖੀ ਸ਼ਰਾਬ ਨਹੀਂ ਪੀਂਦੇ ਪਰ ਕੰਮ ਇੱਦਾਂ ਹੀ ਕਰਦੇ ਨੇ ਨਸ਼ਾ ਉਹ ਵੀ ਚੜਿਆ ਹੋਇਆ ਇਹਨਾਂ ਤੋਂ ਬਚਣਾ ਹੈ ਇਹਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਮਹਾਰਾਜ ਵੇਖੋ ਗੁਰੂ ਜੀ ਤੁਸੀਂ ਕਿਰਪਾ ਕਰਤੀ ਪਰਮਾਤਮਾ ਵਾਹਿਗੁਰੂ ਇਹ ਗਿਆਨ ਦੇ ਦਿੱਤਾ ਤੇ ਮੈਨੂੰ ਤੁਸੀਂ ਭਵ ਸਾਗਰ ਚੋਂ ਕੱਢ ਲਿਆ ਬਚਾ ਲਿਆ ਏਦਾਂ ਬਚੀਦਾ ਹੈ ਹੁਣ ਵੇਖੋ ਜੀ ਜਿਹੜਾ ਪੋਹ ਦਾ ਮਹੀਨਾ ਇੱਥੇ ਹੁਣ ਐਗਜ਼ੈਂਪਲ ਲੈਂਦੇ ਹਾਂ ਧੁੱਪ ਹੈ ਆਪਾਂ ਰਾਤ ਦਾ ਦੀਵਾਨ ਕਿਉਂ ਕਰਦੇ ਨੇ ਹੁੰਦੇ ਹਾਂ ਗਰਮੀਆਂ 'ਚ ਵੀ ਦਿਨੇ ਧੁੱਪ ਲੱਗਦੀ ਦਿਨੇ ਗਰਮੀ ਲੱਗਦੀ ਤਾਂ ਆਪਾਂ ਰਾਤ ਦਾ ਦੀਵਾਨ ਕਰਦੇ ਨੇ ਇਹੀ ਸੂਰਜ ਹੁੰਦਾ ਇਹੀ ਸੂਰਜ ਹੈ ਨਾ ਪਰ ਉਦੋਂ ਇਹ ਧੁੱਪ ਚੁੱਭਦੀ ਹੈ ਹੁਣ ਫਿਰ ਸੂਰਜ ਤੇ ਹੁਣ ਵੀ ਉਹੀ ਹੈ ਹੁਣ ਉਹ ਜ਼ਿਆਦਾ ਨਹੀਂ ਕੱਢ ਰਿਹਾ ਵੀ ਹੁਣ ਉਹ ਗਰਮੈਸ਼ ਜ਼ਿਆਦਾ ਕੱਢਦਾ ਜਾਂ ਉਹਦੀ ਗਰਮੀ ਘੱਟ ਗਈ ਵੀ ਸੂਰਜ ਦੀ ਰੋਸ਼ਨੀ ਘੱਟ ਹੈ ਹੁਣ ਸੂਰਜ ਓਨਾ ਹੀ ਰੋਸ਼ਨ ਉਹ ਰੋਸ਼ਨੀ ਦੇ ਰਿਹਾ ਹੁਣ ਆਪਾਂ ਨੂੰ ਚੰਗਾ ਲੱਗਦਾ ਹੈ ਕਿਉਂ ਭਲਾ ਬਸ ਇਹ ਗੱਲ ਸਮਝਾਉਂਦੇ ਨੇ ਪੋਹ ਦੇ ਮਹੀਨੇ ਵਿੱਚ ਆਓ ਪਹਿਲਾਂ ਪੂਰਾ ਮਹੀਨਾ ਸੁਣ ਲਓ ਸ਼ਬਦ ਪੂਰਾ ਸੁਣ ਲਓ ਫਿਰ ਅੱਗੇ ਸਮਝਣਾ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਭੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿਲਿਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਬਾਰ ਜਾ ਲੱਖ ਬੇਰੀਆ ਹਰ ਸੱਜਣ ਅਗਮੋ ਆਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਿਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਮਹੀਨੇ ਵਿੱਚ ਮੈਂ ਇਹ ਗੱਲ ਬਹੁਤ ਵਾਰ ਕਲੀਅਰ ਕੀਤੀ ਹੈ ਕਿ ਸੰਗਰਾਂਦ ਨਹੀਂ ਮਨਾਉਣੀ ਸੰਗਰਾਂਦ ਦੇ ਬਹਾਨੇ ਗੁਰੂ ਨੂੰ ਮਨਾਉਣਾ ਪੂਰਨਮਾਸ਼ੀਆਂ ਦਾ ਸਾਡੇ ਰਿਵਾਜ ਨਹੀਂ ਪਰ ਬਹਾਨੇ ਪੂਰਨਮਾਸ਼ੀ ਦੇ ਅਸੀਂ ਗੁਰੂ ਨੂੰ ਮਨਾਉਣਾ ਮੱਸਿਆ ਦੇ ਬਹਾਨੇ ਗੁਰੂ ਨੂੰ ਮਨਾਉਣਾ ਹੈ। ਹੁਣ ਸਾਡੇ ਕੀ ਹੈ? ਸੰਗਰਾਂਦ ਮਨਾਉਣੀ ਹੈ। ਪੈ ਗਿਆ ਭੁਲੇਖਾ। ਫਿਰ ਸੁਣਿਆ ਤੁਸੀਂ, ਫਿਰ ਸੁਣੋ। ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਂਦਾ ਹੈ, ਇਹਨੂੰ ਕਹਿੰਦੇ ਨੇ ਸੰਗਰਾਂਦ। ਸੰਕ੍ਰਾਂਤੀ ਆਉਣੀ, ਅਸੀਂ ਕੀ ਲੈਣਾ ਹੈ? ਅਸੀਂ ਜਦੋਂ ਸੂਰਜ ਦੇ ਪੁਜਾਰੀ ਨਹੀਂ, ਤੇ ਸੂਰਜ ਜਾਵੇ ਭਾਵੇਂ ਨਾ ਜਾਵੇ, ਉਹ ਤੇ ਜਾਣਾ ਹੀ ਜਾਣਾ ਹੈ, ਕੁਦਰਤੀ ਖੇਡ ਹੈ। ਅਸੀਂ ਸੂਰਜ ਦੇ ਪੁਜਾਰੀ ਨਹੀਂ, ਅਸੀਂ ਸੰਗਰਾਂਦ ਨਹੀਂ ਸੀ ਮਨਾਉਣੀ, ਬਹਾਨੇ ਸੰਗਰਾਂਦ ਦੇ ਗੁਰੂ ਨੂੰ ਮਨਾਉਣਾ ਸੀ। ਆਪਾਂ ਸੰਗਰਾਂਦ ਮਨਾਉਣ ਲੱਗ ਗਏ। ਚੰਦਰਮਾ ਨੂੰ ਪੂਰਨਮਾਸ਼ੀ, ਪੂਰਨਮਾਸ਼ੀ ਨੂੰ ਚੰਦਰਮਾ ਪੂਰਾ ਹੋ ਜਾਂਦਾ ਹੈ, ਪੂਰਨਮਾਸ਼ੀ। ਪਰ ਚੰਦਰਮਾ ਤੇ ਪੂਰਾ ਹੋ ਹੀ ਗਿਆ, ਅਸੀਂ ਚੰਦਰਮਾ ਦੇ ਪੁਜਾਰੀ ਨਹੀਂ। ਉਹ ਪੂਰਾ ਹੋਵੇ ਭਾਵੇਂ ਮੱਸਿਆ ਨੂੰ ਹੋਵੇ ਹੀ ਨਾ, ਅਸੀਂ ਕੀ ਲੈਣਾ? ਅਸੀਂ ਬਹਾਨੇ ਪੂਰਨਮਾਸ਼ੀ ਦੇ ਗੁਰੂ ਮਨਾਉਣਾ ਨਾ। ਹੁਣ ਗੁਰੂ ਮਨਾਇਆ ਨਾ ਸਮਝੇ, ਪੂਰਨਮਾਸ਼ੀਆਂ ਮਨਾ ਲਓ, ਸੰਗਰਾਂਦਾਂ ਮਨਾ ਲਓ। ਹੁਣ ਹੁੰਦਾ ਕੀ ਹੈ, ਸੰਗਰਾਂਦ ਵਾਲੇ ਦਿਨ ਗੁਰਦੁਆਰੇ ਕਿੰਨਾ ਰਸ਼ ਹੁੰਦਾ ਹੈ, ਉਦੋਂ ਬਾਅਦ ਕੁਛ ਵੀ ਨਹੀਂ। ਤੇ ਮੈਂ ਬਹੁਤ ਵਾਰ ਕਹਿ ਰਿਹਾ ਵੀ ਇਹ ਗੱਲਾਂ ਨੂੰ ਜੇ ਅਸੀਂ ਧਿਆਨ ਨਾਲ ਸਮਝਾਂਗੇ ਤਾਂ ਗੱਲ ਬਣੇਗੀ ਵੀ ਅਸੀਂ ਗੁਰੂ ਮਨਾਉਣਾ ਹੈ, ਅਸੀਂ ਰੋਜ਼ ਜਾਣਾ ਹੈ, ਸਾਡੇ ਲਈ ਸਾਰੇ ਹੀ ਦਿਨ ਚੰਗੇ ਨੇ। ਸਾਈ ਘੜੀ ਸੁਲੱਖਣੀ ਸੌ ਨਾਲ ਵਿਹਾਵੈ, ਉਹ ਘੜੀ ਸੁਲੱਖਣੀ, ਉਹ ਸਮਾਂ ਸਫਲ ਜਦੋਂ ਉਹਦੀ ਯਾਦ ਵਿੱਚ ਬਹਿ ਗਏ, ਬਸ ਉਹੀ ਘੜੀ ਸਫਲੀ ਹੈ। ਤੇ ਜੇ ਇਹ ਸਾਡੇ ਦਿਮਾਗ ਵਿੱਚ ਕੋਈ ਭਾਏਗਾ ਤੇ ਸਾਡੇ ਗੁਰਦੁਆਰੇ ਰੋਜ਼ ਭਰੇ ਹੋਣਗੇ, ਕੱਲਾ ਸੰਗਰਾਂਦ ਵਾਲੇ ਦਿਨ ਨਹੀਂ। ਸਾਡੇ ਗੁਰਦੁਆਰੇ ਰੋਜ਼ ਇਕੱਠ ਹੋਏਗਾ, ਪੂਰਨਮਾਸ਼ੀ ਨੂੰ ਨਹੀਂ ਸਿਰਫ। ਇਸ ਕਰਕੇ ਸਾਡੇ ਦਿਮਾਗ 'ਚ ਇਹ ਗੱਲਾਂ ਬਿਠਾ ਦਿੱਤੀਆਂ। ਅੱਜ ਦਿਨ ਮਹਾਨ ਹੈ, ਸਾਰੇ ਕਹਿੰਦੇ ਨੇ ਅੱਜ ਚੱਲੋ ਜੀ ਗੁਰਦੁਆਰੇ, ਸਾਰਾ ਮਹੀਨਾ ਵਧੀਆ ਲੱਗੇ, ਮੱਥਾ ਟੇਕ ਆਓ। ਕਈ ਮਹੀਨੇ ਬਾਅਦ ਹੀ ਗੁਰਦੁਆਰੇ ਜਾਂਦੇ, ਕਈ ਸਾਲ ਬਾਅਦ ਗੁਰਪੁਰਬ ਤੇ ਹੀ ਜਾਂਦੇ। ਇਸ ਕਰਕੇ ਬਹਾਨੇ ਸੰਗਰਾਂਦ ਦੇ, ਅਸੀਂ ਗੁਰੂ ਮਨਾਉਣਾ ਹੈ, ਅਸੀਂ ਬਰਸੀਆਂ ਨਹੀਂ ਮਨਾਉਣੀਆਂ, ਬਹਾਨੇ ਬਰਸੀਆਂ ਦੇ ਅਸੀਂ ਗੁਰੂ ਮਨਾਉਣਾ, ਸਤਿਗੁਰੂ ਨੂੰ ਮਨਾਉਣਾ। ਸਤਿਗੁਰੂ ਨੂੰ ਮਨਾਉਣਾ ਕੀ ਹੈ? ਸਤਿਗੁਰਾਂ ਦੀ ਸਿੱਖਿਆ ਤੇ ਚੱਲਣਾ ਹੈ। ਇੱਕ ਇੱਕ ਬਚਨ ਸੁਣੋ, ਸਮਝੋ ਤੇ ਮੰਨੋ। ਅੱਛਾ ਜੀ, ਹੁਣ ਆਪਾਂ ਜਿਹੜੀ ਆਹ ਗੱਲ ਸੁਣਿਓ, ਪੋਖ ਤੁਖਾਰਨਾ ਵਿਆਪੀ, ਪੰਕਤੀ ਪਹਿਲੀ ਤੋਂ ਸ਼ੁਰੂ ਇੱਕ ਇੱਕ ਪੰਕਤੀ ਸੁਣੋ, ਥੋੜਾ ਥੋੜਾ ਸਮਝਣ ਦੀ ਕੋਸ਼ਿਸ਼ ਕਰਿਓ। ਹਾਂਜੀ, ਪੋਖ ਤੁਖਾਰਨਾ ਵਿਆਪੀ, ਕੰਠ ਮਿਲਿਆ ਹਰ ਨਾ ਹੋ। ਉਹਨੇ ਕੰਠ ਨਾ ਲਾ ਲਿਆ ਜਦੋਂ ਪਰਮਾਤਮਾ ਸਾਡੇ ਗੱਲ ਨਾਲ ਲੱਗਿਆ ਹੋਇਆ। ਹੁਣ ਕਹਿੰਦੇ ਪੋਹ ਵਿੱਚ ਕੱਕਰ ਨਹੀਂ ਲੱਗਦਾ, ਪਾਲਾ ਨਹੀਂ ਲੱਗਦਾ। ਇੱਕ ਤੇ ਹੁੰਦਾ ਤਨ ਦਾ ਕੰਬਣਾ, ਇੱਕ ਹੁੰਦਾ ਮਨ ਦਾ ਕੰਬਣਾ। ਮਨ ਨਹੀਂ ਕੰਬਦਾ ਕਈ ਵਾਰੀ, ਜਿਵੇਂ ਨਿਆਣੇ ਨਿੱਕੇ ਨਿੱਕੇ, ਮੈਂ ਵੇਖਿਆ ਸੀ ਜਦੋਂ ਜਾਂਦੇ ਸੀ ਰਾੜਾ ਸਾਹਿਬ ਨਾ, ਨਿੱਕੀ ਨਿੱਕੀ ਜਿਹੀ ਉਮਰ 'ਚ, ਮੈਂ 10 ਕੁ ਸਾਲ ਦਾ ਹੋਵਾਂਗਾ, 11 ਸਾਲ ਦਾ, ਤੇ ਮੈਂ ਜਦੋਂ ਉਤਰਦੇ ਸੀ, ਅਸੀਂ ਉੱਥੇ ਬਾਹਰ ਅਸਥਾਨ ਤੋਂ ਬਾਹਰਲੇ ਪਾਸੇ 3-wheeler ਜਾਂਦੇ ਸੀ ਜਾਂ ਬੱਸ ਤੇ ਕਦੇ ਜਾਂਦੇ ਸੀ, ਤੇ ਬੱਸ 'ਚੋਂ ਉਤਰਦੇ ਜਾਂ 3-wheeler ਵਗੈਰਾ ਹੁੰਦੇ ਸੀ, ਉੱਥੋਂ ਅਸੀਂ ਉਹਦੇ ਤੋਂ ਉਤਰ ਕੇ ਜਾਣਾ, ਤੇ ਇੱਦਾਂ ਦਿਲ ਕੰਬੀ ਜਾਂਦਾ ਹੁੰਦਾ ਸੀ ਵੀ ਮਹਾਂਪੁਰਸ਼ ਅੱਗੇ ਕਿਤੇ ਮਿਲ ਪੈਣਗੇ, ਕਿੱਥੇ ਖੜੇ ਹੋਣਗੇ, ਇੱਦਾਂ ਡਰ, ਪਤਾ ਨਹੀਂ ਕਿਉਂ ਇੱਦਾਂ ਹੁੰਦਾ ਸੀ। ਹੁਣ ਉਹ ਸੀ ਨਿਆਣਿਆਂ ਦਾ ਡਰ, ਬੱਚਿਆਂ ਵਾਲਾ, ਕੁਦਰਤੀ ਇੱਕ ਭੈ ਬਣਿਆ ਹੋਇਆ ਸੀ ਮਨ ਵਿੱਚ, ਇੱਦਾਂ ਇੱਦਾਂ ਕੰਬਣ ਲੱਗ ਜਾਂਦਾ ਸੀ ਦਿਲ, ਸਾਡਾ ਸਦਾ ਹੀ ਕੰਬਦਾ। ਇਹ ਅੰਦਰਲਾ ਪਾਲਾ ਹੈ, ਇੱਕ ਤੇ ਤਨ ਦਾ ਪਾਲਾ ਹੈ ਵੀ ਇੱਦਾਂ ਤਲ ਤਨ ਕੰਬਣ ਲੱਗ ਗਿਆ, ਦੰਦ ਕੜਕਣ ਲੱਗ ਗਏ, ਦੰਦ ਖੜਕਣ ਲੱਗ ਗਏ ਦੰਦ। ਹੁਣ ਇੱਕ ਹੈ ਮਨ ਦਾ ਪਾਲਾ, ਹੁਣ ਆਪਾਂ ਸਾਰਿਆਂ ਨੂੰ ਮਨ ਦਾ ਪਾਲਾ ਸਤਾਉਂਦਾ ਹੀ ਰਹਿੰਦਾ ਹੈ, ਭਾਵੇਂ ਜੇਠ ਹਾੜ ਹੋਵੇ, ਆਖੋ ਸਤਨਾਮ। ਅੰਦਰੋਂ ਪਾਲਾ, ਇਹ ਉਸ ਪਾਲੇ ਦੀ ਗੱਲ ਹੈ ਜਿਹੜਾ ਮਨ ਨੂੰ ਲੱਗਦਾ ਹੈ। ਕਹਿੰਦੇ ਲੱਗਦਾ ਨਹੀਂ ਕੱਕਰ ਕਦੋਂ, ਜਦੋਂ ਕਹਿੰਦੇ ਉਹ ਗੱਲ ਨਾਲ ਲੱਗਾ ਹੋਵੇ। ਪਰਮਾਤਮਾ ਜਿਹਦੇ ਗੱਲ ਨਾਲ ਲੱਗਿਆ ਹੈ, ਜਿਹਨੂੰ ਉਹਨੇ ਗੱਲ ਲਾ ਲਿਆ, ਜਾਂ ਅਸੀਂ ਜਿਹਦੇ ਉਹਨੂੰ ਨੇੜੇ ਸਮਝ ਲਿਆ ਵੀ ਰੱਬ ਮੇਰੇ ਨੇੜੇ ਆ, ਸੱਚੇ ਹੋ ਗਏ। ਜਦੋਂ ਸੱਚਾ ਸਾਡੇ ਗੱਲ ਨਾਲ ਲੱਗ ਗਿਆ, ਆਪਾਂ ਸੱਚੇ ਹੋ ਗਏ, ਤੇ ਸੱਚਿਆਂ ਨੂੰ ਕਾਹਦਾ ਪਾਲਾ, ਆਖੋ ਸਤਨਾਮ। ਕਲੀਅਰ ਗੱਲ ਹੈ, ਸੱਚਿਆਂ ਨੂੰ ਕਾਹਦਾ ਪਾਲਾ, ਅੰਦਰਲਾ ਪਾਲਾ, ਜਿਹੜੀ ਅੰਦਰਲੀ ਨੀ ਕੰਬਣੀ ਜੀ ਲੱਗੀ ਰਹਿੰਦੀ, ਦਿਲ ਜਿਹਾ ਧੜਕਦਾ ਤੇਜ਼ ਤੇਜ਼ ਹੋ ਜਾਂਦਾ ਕਈ ਵਾਰੀ, ਦਿਲ ਤੇਜ਼ ਤੇਜ਼ ਨਹੀਂ ਹੁੰਦਾ ਕਈ ਵਾਰੀ, ਕਿਹਦਾ ਹੋਏਗਾ? ਪਾਪੀ ਕਰਮ ਕਰਦੇ ਹਾਏ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਨੀਆਂ ਤਿਉਂ ਮਥਾ ਹੈ ਧਰਮ ਰਾਏ। ਕਹਿੰਦੇ ਪਾਪੀ ਦਾ ਦਿਲ ਅੰਦਰੋਂ ਕੰਬਦਾ ਕਿਵੇਂ ਭਲਾ? ਸੁਣਿਆ ਸੀ ਤੁਸੀਂ ਪਿਛਲੀ ਸੰਗਰਾਂਦ ਤੇ ਫਿਰ ਦੱਸਦਾ, ਬਾਹਰ ਮਧਾਣੀ ਚੱਲਦੀ ਹੈ ਘੜੇ ਉੱਤੇ ਰੱਖੀ ਹੈ, ਬਾਹਰੋਂ ਤੇ ਐਂ ਸਾਰਾ ਕੁਝ ਸਾਫ ਸੁਥਰਾ ਹੈ, ਮਧਾਣੀ ਚੱਲ ਰਹੀ ਹੈ। ਆਪਾਂ ਕਹਿੰਦੇ ਆਹ ਹਾ ਦੁੱਧ ਰਿੜਕਿਆ ਜਾ ਰਿਹਾ ਹੈ, ਮਧਾਣੀ ਚੱਲ ਰਹੀ ਹੈ, ਬਾਹਰੋਂ ਤੇ ਬੜਾ ਸੋਹਣਾ ਲੱਗਦਾ ਹੈ, ਅੰਦਰ ਜੋ ਦੁੱਧ ਨਾਲ ਬਣ ਰਹੀ ਹੁੰਦੀ ਚੱਕਰੀ ਘੁੰਮੀ ਪਈ ਹੁੰਦੀ ਹੈ ਅੰਦਰੋਂ, ਅੰਦਰੋਂ ਚੱਕਰੀ ਘੁਮਾਤੀ ਨਾ। ਮਧਾਣੀ ਦੀ ਐਗਜੈਂਪਲ ਤਾਂ ਦਿੱਤੀ ਹੈ, ਕਹਿੰਦੇ ਪਾਪੀ ਉੱਤੋਂ ਤੇ ਲੱਗਦੇ ਨੇ ਸਾਫ ਸੁਥਰੇ, ਸੋਹਣੀਆਂ ਪੱਗਾਂ ਦਾੜੀਆਂ ਐਂ ਟਿਚਨ ਪੂਰੇ, ਪਰ ਕਹਿੰਦੇ ਉਹਨਾਂ ਦੇ ਅੰਦਰੋਂ ਚੱਕਰੀ ਘੁੰਮੀ ਪਈ ਹੁੰਦੀ ਮਧਾਣੀ ਵਾਂਗੂ। ਇਹ ਅੰਦਰ ਦੇ ਪਾਲੇ ਦੀ ਗੱਲ ਹੈ, ਮਧਾਣੀ ਅੰਦਰੋਂ ਅੰਦਰੋਂ ਵੇਖੋ ਫਿਰ ਕੀ ਕਰਦੀ ਹੈ, ਉਹਦੀ ਚੱਕਰੀ ਨਹੀਂ ਘੁਮਾ ਦਿੰਦੀ। ਪਾਪੀ ਬੰਦਾ ਮਾੜੇ ਕੰਮ ਕਰਨ ਵਾਲਾ, ਚਾਹੇ ਉਹ ਕਾਮੀ ਹੈ ਚਾਹੇ ਉਹ ਲੋਭੀ ਹੈ ਕ੍ਰੋਧੀ, ਕਿਸੇ ਤਰ੍ਹਾਂ ਦਾ ਵੀ ਉਹਦੇ 'ਚ ਵਕਾਰ ਹੈ, ਭੈੜੀ ਆਦਤ ਹੈ, ਵਕਾਰੀ ਜਿਹੜਾ ਬੰਦਾ ਹੈ ਉਹਦੇ ਅੰਦਰੋਂ ਚੱਕਰੀ ਘੁੰਮੀ ਰਹਿਣੀ ਹੈ। ਕਿਉਂ ਭਲਾ? ਤੁਸੀਂ ਸੁਣਦੇ ਹੀ ਹੋ, ਮਾਂ ਨੂੰ ਨਾ ਪਤਾ ਲੱਗ ਜੇ, ਬੱਚੇ ਦੀ ਚੱਕਰੀ ਘੁੰਮੀ ਰਹਿਣੀ, ਹਾਏ ਡੈਡੀ ਨੂੰ ਨਾ ਪਤਾ ਲੱਗ ਜੇ, ਮੇਰੇ ਪਿਤਾ ਨੂੰ ਨਾ ਪਤਾ ਲੱਗ ਜੇ, ਚਾਹੇ ਕੋਈ ਬੱਚੀ ਗਲਤ ਪਾਸੇ ਤੁਰ ਰਹੀ ਹੈ, ਚਾਹੇ ਕੋਈ ਬੱਚਾ ਮੇਰਾ ਵੀਰ ਹੈ ਚਾਹੇ ਭੈਣ ਹੈ, ਜਿਹੜਾ ਵੀ ਆਪਣੇ ਥਾਂ ਤੋਂ ਥਿੜਕ ਚੁੱਕਿਆ ਹੈ, ਹਰ ਵੇਲੇ ਉਹਨੂੰ ਇਹ ਅੰਦਰ ਦਾ ਪਾਲਾ ਸਤਾਉਂਦਾ ਰਹੇ, ਅੰਦਰੋਂ ਕੰਬੇਗਾ ਹੀ ਕੰਬੇਗਾ। ਆ ਹੁਣ ਵੀ ਕਈਆਂ ਦੇ ਇੱਥੇ ਪਾਣੀ ਆ ਗਿਆ, ਹੁਣ ਤਲੀਆਂ 'ਚ ਪਸੀਨਾ ਆ ਜਾਂਦਾ ਹੈ, ਆ ਜਦੋਂ ਗੱਲ ਕਰ ਰਿਹਾ ਨਾ ਇੱਥੇ ਵੀ ਆਏਗਾ ਇੱਕਦਮ। ਇਹਨੂੰ ਮਹਾਰਜ ਕਹਿੰਦੇ ਨੇ, ਕਹਿੰਦੇ ਚੱਲਦੀ ਹੈ ਚੱਕਰੀ, ਇਹ ਧਰਮ ਧਰਮ ਅੰਦਰ ਬੈਠਾ ਹੈ, ਧਰਮ ਰਾਜ ਅੰਦਰ ਬੈਠਾ ਹੈ। ਤੂੰ ਕਹਿੰਦਾ ਲੇਖੇ ਦੇਣੇ ਪੈਣਗੇ, ਗੁਰਬਾਣੀ ਕਹਿੰਦੀ ਹੈ ਲੇਖੇ ਨਾਲ ਦੀ ਨਾਲ ਹੀ ਦਿੰਦਾ, ਨਾਲ ਦੀ ਨਾਲ ਚੰਗੇ ਆਈਆਂ ਵਾਚਾ ਫੁਰਨੇ, ਚੰਗੇ ਜਾਂ ਮਾੜੇ ਨਾਲ ਦੀ ਨਾਲ ਵਾਚੇ ਜਾ ਰਹੇ ਨੇ, ਨਾਲ ਦੀ ਨਾਲ ਮਾੜੇ ਪਾਸੇ ਤੁਰ, ਉਦਣ ਤੋਂ ਨੀਂਦ ਹਰਾਮ ਹੋ ਗਈ, ਉਦਣ ਤੋਂ ਮਾੜਾ ਜਿਹਾ ਸ਼ੁਰੂ ਕਰ ਲੈ, ਘਰ ਵਾਲੀ ਹੈ ਤੂੰ ਫੋਨ ਕਰਨਾ ਬਾਹਰ ਸ਼ੁਰੂ ਕਰ ਲੈ, ਨੀਂਦ ਹਰਾਮ ਉਦਣ ਤੋਂ। ਤੂੰ ਕਹਿੰਦਾ ਗਾਂਹ ਲੇਖੇ ਦੇਣੇ ਪੈਣਗੇ, ਅੱਜ ਤਿਆਰ ਹੈ, ਅੱਜ ਤਿਆਰ ਹੈ, ਨਾਲ ਦੀ ਨਾਲ ਉਸ ਦਿਨ ਤੋਂ ਬਾਅਦ ਭੁੱਲ ਜਾ ਬੈੱਡ ਤੇ ਸੌਏਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਦੋਂ ਬਾਅਦ ਬੈੱਡ ਹੋਏਗਾ, ਗੱਦਾ ਹੋਏਗਾ, ਚਾਦਰ ਹੋਏਗੀ ਸੋਹਣੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਨਾਲੋਂ ਟੁੱਟਿਆ ਤੁਹਾਨੂੰ ਭੁਲੇਖਾ ਹੈ ਬੈੱਡ ਤੇ ਸੁੱਤਾ ਹੈ। ਕਹਿੰਦੇ ਨਾ, ਇਹ ਤੇ ਚਿੰਤਾ ਤੇ ਸੁੱਤਾ ਹੈ, ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ, ਤੇਰੇ ਤੋਂ ਬਿਨਾਂ ਤੇਰੇ ਤੋਂ ਬਿਨਾਂ ਦੁੱਖਾਂ ਦਾ ਵਾਣ ਹੈ। ਚਿੰਤਾ ਦੀ ਮੰਜੀ ਤੇ ਮੈਂ ਪਿਆ, ਚਿੰਤਾ ਦੀ ਮੰਜੀ ਤੇ। ਇਹਨੂੰ ਮਹਾਰਜ ਕਹਿੰਦੇ ਨੇ ਵੀ ਚੱਕਰੀ ਘੁੰਮੀ ਪਈ ਹੁੰਦੀ ਹੈ ਉਹਨਾਂ ਲੋਕਾਂ ਦੇ ਅੰਦਰ ਜਿਨ੍ਹਾਂ ਨੇ ਮਾੜੇ ਕੰਮ ਆਪਣੀ ਜ਼ਿੰਦਗੀ ਵਿੱਚ ਕਰਨੇ ਨੇ। ਨਾਨਕ ਜਿਉਂ ਮਥਨ ਮਧਾਨੀਆਂ ਤਿਉਂ ਮਥੈ ਧਰਮ ਰਾਏ, ਉਹਨਾਂ ਦੀ ਚੱਕਰੀ ਘੁੰਮ ਜਾਂਦੀ ਹੈ ਭਾਈ, ਇਹਦੇ ਤੋਂ ਬਚਿਆ ਕਿਵੇਂ ਜਾਏ? ਅੱਛਾ ਜੀ, ਕੀ ਦੱਸੋ ਭਲਾ ਇਹਦੇ ਤੋਂ ਬਚਣ ਦਾ ਕੋਈ ਇਲਾਜ ਹੈ? ਹਾਂ ਹੈ, ਗੁਰ ਕਾ ਬਚਨ ਭੋਖ ਤੁਖਾਰ ਨਾ ਵਿਆਪਈ। ਕਹਿੰਦੇ ਪਾਲਾ ਨਹੀਂ ਲੱਗਣਾ ਤੈਨੂੰ ਪੋਹ ਦੇ ਮਹੀਨੇ ਵਿੱਚ, ਕਹਿੰਦੇ ਕੱਕਰ ਨਹੀਂ ਲੱਗਣਾ। ਐਗਜੈਂਪਲ ਹੈ ਪੋਹ ਦੇ ਮਹੀਨੇ ਦੀ ਬਾਹਰਲੀ, ਬਾਹਰਲਾ ਤੇ ਪਾਲਾ ਲੱਗਣਾ ਹੀ ਲੱਗਣਾ ਹੈ, ਬਾ ਕਹਿੰਦੇ ਲੱਗਣਾ ਨਹੀਂ। ਕਿਉਂ? ਜੇ ਸੱਚ ਤੇਰੇ ਪੱਲੇ ਹੋਏਗਾ, ਬਾ ਕੰਬਣੀ ਹੈ ਹੀ ਨਹੀਂ। ਹੁਣ ਵੇਖੋ, ਹੁਣ ਐਗਜੈਂਪਲ ਲਓ, ਇਹੀ ਜੇਠ ਇਹੀ ਸੂਰਜ ਸੀ ਜਿਹੜਾ ਜੇਠ ਦੇ ਮਹੀਨੇ 'ਚ ਚੜ੍ਹਿਆ ਸੀ, ਹਾੜ੍ਹ ਦੇ ਮਹੀਨੇ 'ਚ ਚੜ੍ਹਿਆ ਸੀ, ਜੂਨ ਜੁਲਾਈ 'ਚ ਚੜ੍ਹਿਆ ਸੀ, ਉਦੋਂ ਇਹੀ ਸੂਰਜ ਭੈੜਾ ਲੱਗਦਾ ਸੀ, ਅੱਜ ਇਹੀ ਸੂਰਜ ਚੰਗਾ ਚੰਗਾ ਲੱਗਦਾ ਨਾ, ਅੱਜ ਸੂਰਜ ਚੰਗਾ ਲੱਗਦਾ ਨਾ, ਗਰਮ ਗਰਮ ਲੱਗਦਾ, ਵਧੀਆ ਲੱਗਦਾ, ਨਿੱਘਾ ਲੱਗਦਾ। ਬਸ ਇੱਦਾਂ ਹੀ ਹੈ, ਇਹ ਸਾਰਾ ਸੰਸਾਰ, ਇਹ ਸਭ ਰਿਸ਼ਤੇ ਚੰਗੇ ਚੰਗੇ ਲੱਗਣ ਲੱਗ ਜਾਂਦੇ ਨੇ, ਮਾਇਆ ਚੰਗੀ ਲੱਗਦੀ ਹੈ, ਆਹ ਪਰਿਵਾਰ ਸੰਸਾਰ ਚੰਗਾ ਲੱਗਦਾ ਹੈ। ਕਦੋਂ? ਜਦੋਂ ਅੰਦਰ ਠੰਡ ਵਰਤਦੀ ਹੋਵੇ। ਜਿਵੇਂ ਹੁਣ ਬਾਹਰ ਠੰਡ ਹੈ, ਤੇ ਸੂਰਜ ਚੰਗਾ ਲੱਗਦਾ ਹੈ ਤੇ ਇੱਕ ਤੇ ਉਹ ਗਰਮ ਹੈ ਉਧਰੋਂ ਅੰਦਰ ਗਰਮ ਹੋਵੇ ਫਿਰ ਤੇ ਕੰਮ ਔਖਾ ਹੋ ਜਾਏਗਾ ਇੱਕ ਤੇ ਇਹ ਸਾਰਾ ਭਵ ਸਾਗਰ ਇੱਕ ਤੇ ਉਧਰ ਡੁੱਬੇ ਪਏ ਆ ਮਾਇਆ ਦੀ ਖੇਡ ਹੋ ਰਹੀ ਉਧਰੋਂ ਅੰਦਰੋਂ ਵੀ ਗਰਮ ਆ ਪਰ ਸਤਿਗੁਰੂ ਕੀ ਕਰਦੇ ਨੇ ਸਮਝਿਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਸੁਣਨ ਵਾਲੇ ਜਿਹੜੇ ਨੇ ਸਤਿਗੁਰੂ ਉਹਨਾਂ ਨੂੰ ਅੰਦਰੋਂ ਠੰਡੇ ਕਰ ਦਿੰਦੇ ਨੇ ਅੰਦਰੋਂ ਇੰਨੇ ਕੁ ਠੰਡੇ ਨੇ ਮਾਇਆ ਦਾ ਸੂਰਜ ਆ ਮਟੀਰੀਅਲਿਜ਼ਮ ਉਹਨਾਂ ਦਾ ਨੁਕਸਾਨ ਨਹੀਂ ਕੋਈ ਕਰ ਸਕਦਾ ਸਗੋਂ ਚੰਗਾ ਚੰਗਾ ਲੱਗਦਾ ਹੈ ਦੁੱਖ ਨਹੀਂ ਦੇ ਸਕਦਾ ਇਹ ਵੀ ਸੁੱਖ ਦੇ ਮਟੀਰੀਅਲਿਜ਼ਮ ਮਟੀਰੀਅਲ ਮਾੜਾ ਨਹੀਂ ਲੱਗੇਗਾ ਸਗੋਂ ਚੰਗਾ ਲੱਗੇਗਾ ਬਸ ਕਦੋਂ ਜਦੋਂ ਅੰਦਰ ਠੰਡ ਹੋਵੇ ਤੇ ਠੰਡ ਕਿੱਥੇ ਹੈ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤ ਰੁਤੇਨ ਨਾਨਕ ਸੀਤਲੰ ਸਾਧ ਸਵਚਨ ਗੁਰਮਖਾਂ ਦੀ ਸੰਗਤ ਵਿੱਚ ਅੰਦਰ ਨੂੰ ਠੰਡ ਪੈਂਦੀ ਹੈ ਤੇ ਗੁਰੂ ਜੀ ਕਹਿੰਦੇ ਆ ਉਹ ਅੰਦਰੋਂ ਨਹੀਂ ਕਦੇ ਕੰਬੇਗਾ ਪੜੋ ਪੰਗਤੀ ਪੋਖ ਤੁਖਾਰ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਹਰ ਨਾ ਜਿਹੜਾ ਜਿਹਦੇ ਉਹ ਮਿਲ ਗਿਆ ਨਾ ਗੱਲ ਨਾ ਲਾ ਲਿਆ ਜਿਹਨੇ ਸੱਚਾ ਜਿਹਨੂੰ ਮਿਲ ਗਿਆ ਹਰੀ ਕਹਿੰਦੇ ਫਿਰ ਉਹਨੂੰ ਪਾਲਾ ਲੱਗਦਾ ਨਹੀਂ ਅੰਦਰੋਂ ਕੰਬਣੀ ਦੀ ਜਿਹੜੀ ਇਹ ਨਾ ਹਟ ਜਾਏਗੀ ਉਦਣ ਹੀ ਹਟ ਜਾਏਗੀ ਨਾ ਹੁਣ ਵੇਖੋ ਕਿੱਦਾਂ ਸਿੰਪਲ ਸਮਝਾਉਣ ਦਾ ਢੰਗ ਹੈ ਗੁਰੂ ਜੀ ਦਾ ਬਸ ਅੱਜ ਮਾੜਾ ਕੰਮ ਛੱਡ ਦਿਓ ਸੱਚੇ ਨੂੰ ਮਨ ਵਿੱਚ ਵਸਾ ਲਓ ਕੰਬਣੀ ਖਤਮ ਅੰਦਰਲੀ ਕੰਬਣੀ ਖਤਮ ਕਿਉਂ ਵੀਰੋ ਭਰਾਵੋ ਕਰਨੀ ਹੈ ਖਤਮ ਅੰਦਰਲੀ ਕੰਬਣੀ ਕੰਬਣੀ ਜਿਹੜੀ ਅੰਦਰ ਜੀ ਹੈ ਏਦਾਂ ਏਦਾਂ ਹੁੰਦਾ ਕਰ ਦਿਓ ਬਸ ਜਿਹੜਾ ਏਦਾਂ ਏਦਾਂ ਦਿਲ ਕਰਦਾ ਹੈ ਹਟ ਜਾਏਗਾ ਕਰੋ ਇਹਦੇ ਲਈ ਕੀ ਕਰਨਾ ਪੈਂਦਾ ਦਿਲ ਕੱਢਣਾ ਪੈਂਦਾ ਇਹਨੂੰ ਕਹਿੰਦੇ ਨੇ ਖੰਨਿਓ ਤਿੱਖੀ ਸੌਖਾ ਆ ਹੈ ਏਦਾਂ ਔਖਾ ਹੈ ਤੁਰਨਾ ਸੌਖਾ ਕਿਤੇ ਇਹਨੂੰ ਕਹਿੰਦੇ ਨੇ ਇਸ ਰਾਹ ਤੇ ਤੁਰਨਾ ਔਖਾ ਹੈ ਭੈਣਾਂ ਵੀ ਜੇ ਕੋਈ ਭੈਣ ਵੀ ਬੈਠੀ ਹੈ ਵਿੱਚ ਕੋਈ ਭੈਣ ਕੋਈ ਬੱਚੀ ਭੁੱਲ ਕਰ ਰਹੀ ਹੈ ਕੋਈ ਕੋਈ ਵੀਰ ਕਰ ਰਿਹਾ ਤੇ ਛੱਡੋ ਮਾਪੇ ਵੀ ਸਮਝਾਉਂਦੇ ਨੇ ਸਤਿਗੁਰੂ ਵੀ ਇਹੀ ਨਾ ਮੱਥਾ ਲਾਓ ਆਪਣੇ ਗੁਰੂ ਨਾਲ ਸਤਿਗੁਰਾਂ ਦਾ ਬਚਨ ਮੰਨ ਲਓ ਸਤ ਬਚਨ ਜੀ ਸਤ ਬਚਨ ਸੱਚੇ ਪਾਤਸ਼ਾਹ ਸਤ ਕਹਿੰਦੇ ਹੋ ਮੰਨਾ ਮੰਨ ਲਓ ਅੱਜ ਮੰਨ ਲਓ ਆਜ ਮਲਾਵਾ ਸ਼ੇਖ ਫਰੀਦ ਅੱਜ ਹੀ ਰੱਬ ਮਿਲ ਗਿਆ ਟੱਕ ਮਕੁੰਜੜੀਆਂ ਮਨਹੋਂ ਮਚਿੰਦੜੀਆਂ ਢੱਕ ਲੈ ਕਹਿੰਦੇ ਮਨ ਨੂੰ ਚੰਚਲ ਕਰਨ ਵਾਲੇ ਜਿਹੜੀਆਂ ਇੰਦਰੀਆਂ ਨੇ ਇਹਨਾਂ ਤੇ ਕੰਟਰੋਲ ਕਰ ਲੈ ਕਹਿੰਦੇ ਰੱਬ ਤੇ ਅੱਜ ਮਿਲ ਜਾਏਗਾ ਤੈਨੂੰ ਕੰਠ ਮਿਲਿਆ ਉਹ ਅੱਜ ਮਿਲ ਜਾਏਗਾ ਗੱਲ ਨਾ ਲਾ ਤੇ ਸਹੀ ਉਹਦੇ ਇਦਾਂ ਹੱਥ ਕਰਕੇ ਬੈਠਾ ਵੀ ਆ ਜਾ ਮੇਰੇ ਨਾਲ ਲੱਗ ਜਾ ਉਹਦੇ ਉਹਦੀ ਗਲਵੱਕੜੀ ਨਾਲ ਲੱਗ ਜਾ ਬਸ ਪਾਲੇ ਚੁੱਕੇ ਗਏ ਸਾਰੇ ਘਬਰਾਹਟ ਖਤਮ ਪਰ ਫਿਰ ਬੇਨਤੀ ਕਰਨਾ ਇਹਦੇ ਲਈ ਦਿਲ ਕੱਢਣਾ ਪੈਂਦਾ ਹੈ ਇਹ ਮਰਦਾਂ ਦਾ ਕੰਮ ਹੈ ਸੱਚ ਤੇ ਤੁਰਨਾ ਵਾ ਤੇ ਉਹ ਇਹ ਤੇ ਫਿਰ ਉਹੀ ਸੀ ਸਾਡਾ ਬਾਪੂ ਕਹਿ ਦਿੰਦੇ ਆ ਪਰ ਵਾਹ ਪ੍ਰਗਟਿਓ ਮਰਦਾ ਗੰਬੜਾ ਵਰਿਆਮ ਕੱਲਾ ਹੀ ਸੀ ਕਹਿੰਦੇ ਇਹੋ ਜਿਹਾ ਅਕੇਲਾ ਉਹਦੇ ਵਰਗਾ ਹੋਰ ਨਹੀਂ ਕੋਈ ਪੁੱਤਰ ਉਹਦੇ ਕਹਾਣੇ ਆ ਉਹ ਇੰਨੇ ਸੱਚੇ ਸੀ ਕਿ ਸਰਕਾਰਾਂ ਨਾਲ ਟੱਕਰ ਲੈਂਦੇ ਸੀ ਉਹ ਇੰਨੇ ਸੱਚੇ ਸੀ ਕਿ ਬਾਦਸ਼ਾਹਾਂ ਦੀ ਪਰਵਾਹ ਨਹੀਂ ਸੀ ਕਰਦੇ ਉਹ ਇੰਨੇ ਐਸੇ ਮਰਦ ਸੀ ਇਹ ਜਿਹੜਾ ਨਾ ਇਹ ਦਿਲ ਵਾਲੇ ਕਰ ਸਕਦੇ ਹਰ ਕੋਈ ਨਹੀਂ ਅਸੀਂ ਦੂਜੇ ਪਾਸੇ ਸੂਰਮੇ ਬਣੇ ਫਿਰਦੇ ਹਾਂ ਬੜਾ ਜੀ ਅਸੀਂ ਸੂਰਮੇ ਮੈਂ ਪਰਸੋਂ ਦੇ ਦੀਵਾਨ ਵਿੱਚ ਕਿਹਾ ਸੀ ਮੇਰੇ ਅੱਗੇ ਤੇ ਸਾਹ ਨਹੀਂ ਲੈਂਦਾ ਕੋਈ ਮੈਂ ਕਿਹਾ ਅੱਛਾ ਕੌਣ ਖਰੇ ਸਰਸੇ ਵਾਲੇ ਦੀ ਗੱਲ ਕਰਨ ਲੱਗਾ ਵੀ ਬੜਾ ਅੱਛਾ ਕੌਣ ਮੇਰੀ ਘਰ ਵਾਲੀ ਮੇਰੇ ਬੱਚੇ ਮੇਰੇ ਨਿਆਣੇ ਵੀ ਕਿੱਧਰੋਂ ਸੂਰਮਾ ਬਣਿਆ ਫਿਰਦੇ ਤੂੰ ਘਰ ਵਾਲੀ ਸਾਹ ਨਹੀਂ ਲੈਂਦੀ ਇਹ ਸਭ ਜਿਹੜੇ ਆ ਇੱਥੇ ਮਰਦ ਬਣੇ ਫਿਰਦੇ ਨੇ ਅਮਰੀਕਾ ਕੈਨੇਡਾ ਚਲੇ ਜਾਣ ਫਿਰ ਸਭ ਦੇ ਸਾਹ ਸੂਤੇ ਜਾਂਦੇ ਨੇ ਉੱਥੇ ਤੇ ਬੀਬੀਆਂ ਜੇਲ੍ਹ 'ਚ ਫੜਾ ਦੇਣ ਚੱਲ ਉੱਥੇ ਨਹੀਂ ਚੱਲਦੀ ਇਹਨਾਂ ਮਰਦਾਂ ਦੀ ਉੱਥੇ ਬੀਬੀਆਂ ਦੀ ਵੀ ਪੂਰੀ ਸੁਣਵਾਈ ਹੈ ਇਹ ਇੱਥੇ ਹੀ ਰੋਹ ਮਾਰਨ ਜੋਗੇ ਨੇ ਇੰਡੀਆ 'ਚ ਵੀ ਥੱਪੜ ਮਾਰ ਦਿੱਤਾ ਜਾਂ ਗਾਲਾਂ ਕੱਢਤੀਆਂ ਉੱਥੇ ਨਹੀਂ ਚੱਲਦੀਆਂ ਉੱਥੇ ਚਲੋ ਬੀਬੀ ਉਹੀ ਚੰਗੀ ਹੋਵੇ ਤੇ ਗੱਲ ਵੱਖਰੀ ਵੀ ਬੀਬੀ ਚੰਗੀ ਹੋਵੇ ਤਰਸ ਕਰ ਲੈ ਵੀ ਚੱਲ ਕੋਈ ਨਹੀਂ ਬੰਦਾ ਹੀ ਹੈ ਨਹੀਂ ਤੇ ਉੱਥੇ ਨਹੀਂ ਚੱਲਦੀ ਤੇ ਇੱਥੇ ਇਦਾਂ ਦੀਆਂ ਗੱਲਾਂ ਕਰਨ ਵਾਲੇ ਨੇ ਮੇਰੇ ਅੱਗੇ ਕੋਈ ਸਾਹ ਨਹੀਂ ਲੈਂਦਾ ਵੱਡਾ ਸੂਰਮਾ ਹਾਕੀਆਂ ਟੰਗ ਕੇ ਤੁਰੇ ਫਿਰਦੇ ਨੇ ਕਈ ਨਾ ਸਿਰ ਤੇ ਕੇਸ ਨੇ ਨਾ ਮੁੱਖ ਤੇ ਦਾੜਾ ਹੈ ਗੱਡੀਆਂ ਦੇ ਪਿੱਛੇ ਤੇ ਉਹ ਉੱਥੇ ਪਿੱਛੇ ਲਿਖਿਆ ਪੁੱਤ ਸਰਦਾਰਾਂ ਦੇ ਕਿਉਂ ਲਿਖਾਣਾ ਪਵੇ ਪੱਗ ਸਿਰ ਤੇ ਬੰਨ ਲੈ ਦਾੜੀ ਰੱਖ ਲੈ ਤੈਨੂੰ ਕਿਉਂ ਲਿਖਾਣਾ ਪਵੇ ਦੁਨੀਆ ਕਹੇਗੀ ਉਹ ਜਾਂਦੇ ਪੁੱਤ ਸਰਦਾਰਾਂ ਕਿਉਂ ਬਈ ਦੁਨੀਆ ਕਹੇਗੀ ਓ ਜਾਂਦੇ ਦਿਲ ਕੱਢਣੇ ਪੈਂਦੇ ਨੇ ਇਹਨਾਂ ਕੰਮਾਂ ਲਈ ਸਤਿਗੁਰ ਦੇ ਰਾਹ ਤੇ ਚੱਲਣਾ ਏਦਾਂ ਹੁੰਦਾ ਹੈ ਆ ਹੈ ਰਾਹ ਤੇ ਚੱਲਣਾ ਸਤਿਗੁਰਾਂ ਦੇ ਬਚਨ ਮੰਨਣੇ ਖੇਡ ਨਹੀਂ ਪਈ ਤਕੜੇ ਦਿਲ ਵਾਲੇ ਮੰਨ ਸਕਦੇ ਨੇ ਹਰੇਕ ਨਹੀਂ ਸੂਰਮਾ ਹੀ ਮੰਨੇਗਾ ਸੂਰਮਾ ਹੈ ਉਹ ਜਿਹੜਾ ਮੰਨ ਗਿਆ ਫਿਰ ਇਹ ਤੇ ਪੜਦੇ ਹੀ ਜਾ ਕੋ ਹਰ ਰੰਗ ਲਾਗੋ ਇਸ ਜੁਗਮ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਇਹ ਤਾਂ ਕੀ ਕਰ ਸਕਦਾ ਹੈ ਬੰਦਾ ਜਦੋਂ ਸਤਿਗੁਰੂ ਪੂਰਾ ਹੋਵੇ ਗਿਆਨ ਸਿਰੇ ਦਾ ਹੋਵੇ ਸਤਿਗੁਰ ਪੂਰਾ ਸੱਚਾ ਗਿਆਨ ਹੋਏਗਾ ਜਿਹਦੇ ਕੋਲ ਉਹ ਚੱਲ ਸਕਦਾ ਹਰੇਕ ਨਹੀਂ ਚੱਲਦਾ ਹਰੇਕ ਦੇ ਵਸ ਦੀ ਗੱਲ ਨਹੀਂ ਭਾਈ ਸੌਖਾ ਨਹੀਂ ਬੜੀ ਔਖੀ ਖੇਡ ਪ੍ਰੇਮ ਦੀ ਗੁਰੂ ਨਾਲ ਪ੍ਰੇਮ ਦੀ ਗੱਲ ਹੈ ਬਈ ਇਹ ਦੂਜੇ ਪਾਸੇ ਨਹੀਂ ਆ ਦੂਜੇ ਵੀ ਸਮਝੀ ਫਿਰਦੇ ਨੇ ਵੀ ਸਿਰ ਧੜਦੀ ਬਾਜੀ ਲੱਗ ਜੂ ਐ ਹੋ ਜੂ ਗੱਲਾਂ ਹੀ ਨੇ ਇਹ ਸਭ ਗੱਲਾਂ ਹੀ ਨੇ ਪਰ ਆ ਹੈ ਸਿਰ ਤਲੀ ਤੇ ਤਰਨਾ ਪੈਂਦਾ ਚਰਤਲੀ ਤੇ ਧਰਨਾ ਪੈਂਦੇ ਜੀ ਔਖੀ ਖੇਡਣੇ ਮਿਲ ਕੇ ਚਰਤਲੀ ਤੇ ਧਰਨਾ ਪੈਂਦੇ ਔਖੀ ਖੇਡਣੇ ਜੀ ਔਖੀ ਖੇਡ ਪ੍ਰੇਮ ਦੀ ਸਿਰ ਤਲੀ ਸਿਰ ਤਲੀ ਤੇ ਧਰਨਾ ਪੈਂਦਾ ਤਲੀ ਤੇ ਧਰਨਾ ਸਿਰ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਔਖੀ ਖੇਡ ਬਣੇ ਸਿਰ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਸਿਰ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ ਸਿਰ ਤਲੀ ਤੇ ਧਰਨਾ ਪੈਂਦਾ ਪੈਂਦਾ ਇਹ ਦਰ ਹੋਰ ਤਰ੍ਹਾਂ ਹੋਲੀ ਕਰ ਖਿੱਲਰ ਗਿਆ ਸ਼ਬਦ ਸਿਰ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਔਖੀ ਖੇਡ ਪ੍ਰੇਮ ਦੀ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ ਹਰ ਕੋਈ ਨਹੀਂ ਲੰਘ ਸਕਦਾ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਇਹ ਸਿਰ ਦਾ ਮਤਲਬ ਕੀ ਹੋਇਆ ਵੀ ਜਿਹੜੇ ਤੇਰੇ ਵਿਚਾਰ ਨੇ ਨਾ ਅੰਦਰ ਇਹ ਸਭ ਕੱਢ ਕੇ ਆ ਜਾਣਾ ਹੈ ਖਾਲੀ ਕਰਕੇ ਲਿਆ ਕੱਢ ਦੇ ਸਿਰ ਉਦੋਂ ਵੀ ਦਿੱਤੇ ਪੰਜ ਪਿਆਰਿਆਂ ਨੇ ਹੁਣ ਵੀ ਦੇਣੇ ਪੈਣਗੇ ਪੰਜ ਪਿਆਰੇ ਜਿਹੜੇ ਉਦੋਂ ਵੀ ਉਹਨਾਂ ਨੇ ਸੀਸ ਦਿੱਤੇ ਨਾ ਆਪਣੇ ਹੁਣ ਵੀ ਸੀਸ ਦੇਣਾ ਹੀ ਪੈਂਦਾ ਹੈ ਆਪਣੇ ਸਾਰੇ ਵਿਚਾਰ ਆਪਣੀ ਸੋਚ ਛੱਡਣੀ ਪੈਂਦੀ ਹੈ ਮਨ ਮਾਰਨਾ ਪੈਂਦਾ ਤਾਂ ਪ੍ਰਵਾਨ ਹੋਈਦਾ ਤਾਂ ਪ੍ਰਵਾਨ ਹੋਈਦਾ ਭਾਈ ਐਦਾਂ ਹੀ ਨਹੀਂ ਸੌਖਾ ਉਦੋਂ ਵੀ ਨਹੀਂ ਸੀ ਸੌਖਾ ਹੁਣ ਵੀ ਨਹੀਂ ਤੇ ਇਹੋ ਜਿਹੇ ਆਗੂ ਜਿਹੜੇ ਪੂਰਾ ਆਪਣਾ ਸਿਰ ਭਾਵ ਕਹਿਣ ਦਾ ਆਪਣੇ ਵਿਚਾਰ ਛੱਡੀ ਬੈਠੇ ਨੇ ਉਹਨਾਂ ਨੂੰ ਆਗੂ ਚੁਣ ਲਓ ਧੰਨ ਗੁਰੂ ਗੋਬਿੰਦ ਸਿੰਘ ਸਾਨੂੰ ਸਿਖਾ ਕੇ ਗਏ ਖਾਲਸੇ ਨੂੰ ਕੀ ਸਿਖਾਇਆ ਜਦੋਂ ਪੰਜ ਪਿਆਰੇ ਸਜਾਏ ਸਾਨੂੰ ਕੀ ਸਜਾਇਆ ਇਹਨੇ ਆਗੂ ਸਾਨੂੰ ਅਕਲ ਦੇ ਦਿੱਤੀ ਵੀ ਆਪਣੇ ਆਗੂ ਸਿੱਖਾਂ ਸਿੱਖਾਂ ਨੂੰ ਕਿਹਾ ਸਿੱਖੋ ਆਪਣੇ ਆਗੂ ਖਾਲਸਾ ਜੀ ਆਪਣੇ ਆਗੂ ਉਹਨਾਂ ਨੂੰ ਮੰਨ ਲਿਓ ਕਿਹਨਾਂ ਨੂੰ ਜਿਹੜੇ ਲੋੜ ਪੈਣ ਤੇ ਪੰਥ ਲਈ ਸਿਰ ਦੇਣ ਵਾਸਤੇ ਤਿਆਰ ਰਹਿਣ ਆਖੋ ਸਤਨਾਮ ਵੇਖੋ ਇਹ ਸਾਨੂੰ ਜਾਤ ਸਿਖਾਤੀ ਵੀ ਆਗੂ ਇਦਾਂ ਚੁਣਨਾ ਹੈ ਆਗੂ ਮੰਨੇ ਪੰਜ ਪਿਆਰੇ ਕਿਹਨਾਂ ਨੂੰ ਮੰਨਿਆ ਜਿਹੜੇ ਲੋੜ ਪੈਣ ਤੇ ਸਿਰ ਦੇ ਸਕਣ ਉਹਨਾਂ ਨੂੰ ਆਗੂ ਮੰਨ ਲਓ ਭਲਾ ਹੁਣ ਦੱਸੋ ਵੀ ਆਪਾਂ ਜਿਹਨਾਂ ਨੂੰ ਆਪਣੇ ਆਗੂ ਮੰਨਦੇ ਹਾਂ ਕੀ ਲੋੜ ਪੈਣ ਤੇ ਸਿਰ ਦੇ ਦੇਣਗੇ ਦੱਸੋ ਸਿਰ ਦੇ ਦੇਣਗੇ ਨਹੀਂ ਪਤਾ ਹੀ ਹੈ ਆਪਾਂ ਵੀ ਲੋੜ ਪੈਣ ਤੇ ਸਿਰ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਆਗੂ ਮੰਨ ਲਏ ਵੇਖੋ ਆ ਪੰਜ ਮੰਨ ਲਏ ਚੋਣ ਕਰ ਲਈ ਇਹਨਾਂ ਦੀ ਇਹ ਪੰਜੇ ਖਲਾਰ ਲਏ ਇਹ ਪੰਜ ਬਣ ਗਏ ਪਿਆਰੇ ਆਗੂ ਮੰਨ ਲਏ ਕਿਉਂ ਭਲਾ ਇਹ ਸਿਰ ਦੇ ਸਕਦੇ ਨੇ ਸਿਰ ਦੇਣ ਵਾਸਤੇ ਆ ਕੇ ਕਹਿੰਦੇ ਲਓ ਮਾਰ ਬਸ ਤੁਸੀਂ ਵੀ ਇਦਾਂ ਹੀ ਕਰਿਓ ਵੀ ਜਿਹੜੇ ਸਿਰ ਦੇ ਸਕਣਗੇ ਉਹਨਾਂ ਦੇ ਪਿੱਛੇ ਲੱਗ ਜਾਓ ਵੀ ਹਾਂ ਬੰਦਾ ਠੀਕ ਹੈ ਆਗੂ ਮੰਨ ਲਿਓ ਸਾਨੂੰ ਅਕਲ ਦੇ ਦਿੱਤੀ ਸਾਰੀ ਕੌਮ ਨੂੰ ਭਲਾ ਸਾਡੀ ਕੌਮ ਸਾਰੀ ਜੇ ਇਦਾਂ ਦੇ ਬੰਦਿਆਂ ਨੂੰ ਆਗੂ ਮੰਨ ਲਵੇ ਤੇ ਸਾਡੀ ਕੌਮ ਦਾ ਬੜਾ ਕੁਝ ਮੰਨ ਸਕਦਾ ਕਿਉਂ ਭੁੱਖੜਤਾ ਨਾ ਰੱਖਣੀਆਂ ਪੈਣ ਇਕੱਲੇ ਬੰਦੇ ਨੂੰ ਕਿਉਂ ਕੁਝ ਕਰਨਾ ਪਵੇ ਕਿਉਂ ਥਾਂ ਥਾਂ ਤੇ ਫਿਰੀਏ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰ ਜਾਏਗਾ ਇੱਥੇ ਆਗੂ ਤਗੜੇ ਨੇ ਆਪਾਂ ਪਤਾ ਵੀ ਹਾਂ ਚੁਣੇ ਹੋਏ ਨੇ ਸਾਡੇ ਚੁਣੇ ਹੋਇਆਂ ਨਾਲ ਵੋਟ ਹੈ ਸਾਡੀ ਅਸੀਂ ਚੁਣ ਕੇ ਭੇਜੇ ਨੇ ਪਰ ਗੱਲਾਂ ਹੀ ਨੇ ਆਪਾਂ ਕਹਿ ਦਿੰਦੇ ਹਾਂ ਜਦੋਂ ਚੁਣਨ ਦੀ ਵਾਰੀ ਆ ਗਈ ਫਿਰ ਅਸੀਂ ਉਹਨਾਂ ਨੂੰ ਅੱਗੇ ਕਰ ਦੇਣਾ ਨਹੀਂ ਜੀ ਆਹ ਨੇ ਆਗੂ ਸਾਡੇ ਉਦਾਂ ਸਾਰੀ ਜ਼ਿੰਦਗੀ ਸਾਰਾ ਪੰਜ ਸਾਲ ਹੀ ਲੜੀ ਜਾਵਾਂਗੇ ਆਗੂ ਕੁਝ ਕਰਦੇ ਨਹੀਂ ਆਗੂ ਕੁਝ ਕਰਦੇ ਨਹੀਂ ਪੰਜਾਂ ਸਾਲਾਂ ਬਾਅਦ ਆ ਕੇ ਫਿਰ ਪੁੱਛਣਗੇ ਤੁਹਾਡੇ ਆਗੂ ਕੌਣ ਨੇ ਕਹਿਣਗੇ ਆਹੀ ਨੇ ਫਿਰ ਉਹਨਾਂ ਨੂੰ ਅੱਗੇ ਕਰ ਦਿੰਦੇ ਨੇ ਉਦੋਂ ਫਿਰ ਉਹਨਾਂ ਨੂੰ ਅੱਗੇ ਕਰ ਦੇਣਾ ਗੱਲ ਬਣ ਜਾ ਕਿਤੇ ਸ਼ਾਹ ਮੁਹੰਮਦ ਇੱਕ ਜਥੇਦਾਰ ਵਾਜੋਂ ਕੌਮਾਂ ਜਿੱਤ ਕੇ ਅੰਤ ਨੂੰ ਹਾਰੀਆਂ ਹੱਸ ਕੇ ਆਪਾਂ ਇਹ ਗੱਲਾਂ ਕਰਦੇ ਹਾਂ ਨੁਕਤੇ ਗਹਿਰੇ ਨੇ ਪਰ ਮੇਰਾ ਮਨ ਇਹ ਹੁੰਦਾ ਵੀ ਗੁਰਮਤ ਹੱਸ ਕੇ ਵੀ ਸਮਝੀ ਸਮਝਾਈ ਜਾ ਸਕਦੀ ਕੋਈ ਮੱਥੇ ਤੇ ਤਿਊੜੀਆਂ ਪਾ ਕੇ ਗੁਰਮਤ ਨਹੀਂ ਸਮਝੀ ਸਮਝਾਈ ਜਾ ਸਕਦੀ ਵੀ ਐਂ ਸੜਿਆ ਜਾ ਇਦਾਂ ਜੇ ਐਂ ਹੁੰਦਾ ਇਦਾਂ ਨਹੀਂ ਗੁਰਮਤ ਹੱਸ ਕੇ ਵੀ ਸਮਝੀ ਜਾ ਸਕਦੀ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸਦੇ ਆ ਖੇਲਦੇ ਆ ਪਹਿਨਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਹੱਸਦੇ ਆ ਖੇਡਦੇ ਆ ਕਈ ਗਹਿਰੀਆਂ ਗੱਲਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਇਹ ਧਰਮ ਸਿਧਾਂਤ ਹੈ ਗੁਰੂ ਜੀ ਨੇ ਰਾਗ ਕਿਉਂ ਲਿਆਂਦਾ ਵਿੱਚ ਕਿੰਨੀਆਂ ਕਰੜੇ ਕਰੜੇ ਬਚਨ ਕਈ ਜਗ੍ਹਾ ਕੀਤੇ ਪਰ ਉੱਤੇ ਲਿਖਿਆ ਰਾਗ ਮਤਲਬ ਇਹ ਗੱਲ ਕਰੜੀ ਹੈ ਪਰ ਪ੍ਰੇਮ ਨਾਲ ਵੀ ਕਹੀ ਜਾ ਸਕਦੀ ਹੈ ਆਖੋ ਸਤਨਾਮ ਰਾਗ ਦਾ ਮਤਲਬ ਹੈ ਪ੍ਰੇਮ ਰਾਗ ਦਾ ਅਰਥ ਕੀ ਹੈ ਪ੍ਰੇਮ ਥੱਲੇ ਸ਼ਬਦ ਬੜਾ ਕਰੜਾ ਹੈ ਉੱਤੇ ਲਿਖਿਆ ਰਾਗ ਵੀ ਗੱਲ ਕਰੜੀ ਹੈ ਪ੍ਰੇਮ ਨਾਲ ਵੀ ਕਹੀ ਜਾ ਸਕਦੀ ਹੈ ਨੁਕਤੇ ਗਹਿਰੇ ਨੇ ਪਰ ਹੱਸ ਕੇ ਵੀ ਸਮਝਾਏ ਜਾ ਸਕਦੇ ਨੇ ਹੱਸ ਕੇ ਵੀ ਦੱਸੇ ਜਾ ਸਕਦੇ ਹੁਣ ਗੱਲ ਗਹਿਰੀ ਹੈ ਖਾਲਸਾ ਸਜਾਇਆ ਪੰਜ ਸੀਸ ਲਏ ਤੇ ਸਾਨੂੰ ਅਕਲ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਵਰਗਾ ਆਗੂ ਕਲਗੀ ਵਾਲੇ ਸੱਚੇ ਪਾਤਸ਼ਾਹ ਸਾਨੂੰ ਦੱਸ ਗਏ ਵੀ ਐਦਾਂ ਆਗੂ ਚੁਣਿਆ ਕਰੋ ਐਦਾਂ ਆਗੂ ਚੁਣਨੇ ਨੇ ਇਹ ਸਾਨੂੰ ਮਤ ਦੇ ਗਏ ਤੇ ਜਿਹੜੀ ਜਿਸ ਦੀ ਜ਼ਿੰਦਗੀ ਵਿੱਚ ਸੱਚ ਆ ਗਿਆ ਮੈਂ ਬੇਨਤੀ ਕਰ ਰਿਹਾ ਸੀ ਮਰਦਾਂ ਦਾ ਕੰਮ ਹੈ ਉਹ ਤੇ ਵਾਹ ਪ੍ਰਗਟਿਆ ਮਰਦ ਅਗੰਮੜਾਓ ਪ੍ਰਗਟੇ ਪ੍ਰਗਟਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਏ ਉਹ ਸਨ ਸੱਚ ਤੇ ਤੁਰਨ ਵਾਲੇ ਉਹ ਸਨ ਉਹਨਾਂ ਸਾਨੂੰ ਤੁਰਨਾ ਸਿਖਾਇਆ ਤੇ ਜਦੋਂ ਅਸੀਂ ਸੱਚੇ ਬਣ ਗਏ ਵਾ ਫਿਰ ਪਾਲਾ ਨਹੀਂ ਲੱਗਣਾ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਨਾ ਪੰਕਤੀ ਹੁਣ ਅੱਗੇ ਤੇ ਨਹੀਂ ਸਮਝਾਣ ਦੀ ਪਾਲਾ ਨਹੀਂ ਲੱਗਣਾ ਬਸ ਅੰਦਰਲਾ ਅੰਦਰਲਾ ਜਿਹੜਾ ਇਦਾਂ ਧੜਕੂ ਜਿਹਾ ਲੱਗਾ ਰਹਿੰਦਾ ਹੈ ਦਿਲ ਡੁੱਬਦਾ ਡੁੱਬਦਾ ਰਹਿੰਦਾ ਹੁੰਦੇ ਨੇ ਨਾ ਕਈ ਉਹ ਬਸ ਖਤਮ ਹੋ ਜਾਏਗਾ ਸਾਰਾ ਕੁਛ सच ले आ जिंदगी च पड़दे पाने छड़ दे सच्चे नाल प्यार पा ले सच्चा हो जा बस ओदू बाद तेरा जेड़ा कंबनी अंदर दी खत्म हां जी अगली पंक्ति मन बेत्या चरनार बिंद दर्शन लगड़ा सा हो बस हो जे जदो दर्शन होन लग गए फील होन लग गया मन विन्या गया मन विन्या गया तन नहीं मन एक ते तन दी खेड है बाना पाया है एक मन एक तन दी गल है भी दस्तार बनी है सिरीसा पाई है चोला भी पाया कह लो पर एक हुंदा मन विन्या गया मन नाल प्यार अंदरों पै गया दिलों फिर बख्शिश की होवेगी अगली पंक्ति जदों एदा रंग चढ़ जांदा है जेड़ी जीव रूप स्त्री एदा जुड़ जाएगी फिर अगली वेखो गल हां जी ओट गोविंद गोपाल राय सेवा स्वामी लाहो जिंदगी दा असली लाहा असली जेड़ा लाहा मिल गया सच जिंदगी च आ गया यही असली लाहा है ना भी जिंदगी च सच सच आवे रब मिले यही लाहा लेना रब परमात्मा मतलब सच जिंदगी च सच आ गया अंदरों बाहरों सच्चे हो गए ते असली लाहा मिल गया ओदी एक दी ओट तकन लग पे बाकी आसरे सारे छड़ दते बस एक दा आसरा तक लिया जदों असली लाहा मिल गया की प्राप्ति हुंदी है वेखो महाराज जी दा बचन बिखिया पोहे ना सकई मिल साधु गुण गाओ जदों गुरमुखां नाल मिल के सतगुरु तो सिख के एक परमात्मा दे गुण गाउण लग गए फिर बिखिया पोहे ना सकई तेरे माया कुछ भी साडे ते जो भी वकार संसार दा जो सिस्टम है इहदा साडे मन ते कोई प्रभाव नहीं पै सकदा कोई असर हो ही नहीं सकदा जदों ओ साडे नाल है ओनू असी फील करदे आ सच्चे बन गए अंदरों बाहरों फिर नहीं कुछ हो सकदा फिर ते जिउंदे अमर हो गए असल प्राप्ति हो गई जिवें सब जादियां नू होई हुण फतेहगढ़ साहिब जाणा है आपां जोड़ मेला आ रिहा सच पल्ले रखिया सच ते खड़े रहे तुहानू पता है वजीदे ने किन्ने लालच दिते सी इस्लाम कबूल लो एक वारी इस्लाम कबूल लो बड़े सुख दिते जाणगे किन्ने साल जिउंदे रहिंदे जे मन जांदे पर उहनां नू पता सी कि इहदे विच अमर हो जांगे मरांगे नहीं अमर हो जांगे ते जी अंदरों जे ईन मन लईए अंदरों मर गए जेड़ा बंदा अंदरों मरिया होया है ओनू सतगुरु की कहिंदे ने सो जीविया जिन मन वसिया सोए नानक अवरना अंदरों मरिया ते मुर्दा है अत सुंदर कुलीन चतर मुख ज्ञानी धनवंत मृतक कही है नानका जह प्रीत नहीं भगवंत गुरबाणी उहनां नू मुर्दे कहिंदी है ਜਿਹੜੇ ਬੰਦੇ ਸੱਚ ਸੱਚ ਨਹੀਂ ਜਿਹੜਾ ਦੀ ਜ਼ਿੰਦਗੀ 'ਚ ਕਹਿੰਦੇ ਮੁਰਦੇ ਨੇ ਇੱਕ ਤੇ ਹੁੰਦਾ ਤਨ ਦਾ ਮਰ ਜਾਣਾ ਸਰੀਰ ਦਾ ਮਰਨਾ ਇੱਕ ਹੁੰਦਾ ਜ਼ਮੀਰ ਦਾ ਮਰਨਾ ਜਿਵੇਂ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਮਹਾਂਪੁਰਖ ਵੀ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਜ਼ਮੀਰ ਦਾ ਮਰ ਜਾਣਾ ਜ਼ਮੀਰ ਦਾ ਮਰ ਜਾਣਾ ਕੀ ਅੱਗੇ ਜਰੀਰ ਦਾ ਜ਼ਮੀਰ ਦਾ ਮਰ ਜਾਣਾ ਅਵਸ਼ ਮੌਤ ਹੈ ਅਸਲੀ ਮੌਤ ਇਹ ਹੈ ਜ਼ਮੀਰ ਦਾ ਮਰ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਬੰਦੇ ਦੀ ਜ਼ਮੀਰ ਮਰੀ ਹੋਈ ਹੈ ਉਹ ਕਾਹਦਾ ਤੁਰਿਆ ਫਿਰਦਾ ਹੈ ਉਹ ਤੇ ਇਹ ਕਹਿ ਲਓ ਵੀ ਆਪਣੀ ਲਾਸ਼ ਨੂੰ ਆਪ ਹੀ ਚੁੱਕੀ ਫਿਰਦਾ ਜਿਹੜੇ ਬੰਦੇ ਦੀ ਜ਼ਮੀਰ ਮਰੀ ਹੈ ਉਹ ਲਾਸ਼ ਚੁੱਕੀ ਫਿਰਦਾ ਸਰੀਰ ਕਾਹਦਾ ਉਹਦਾ ਲਾਸ਼ ਹੈ ਅੰਦਰੋਂ ਮਰਿਆ ਜਿਹੜਾ ਬੰਦਾ ਪਰਦੇ ਰੱਖਦਾ ਝੂਠ ਬੋਲਦਾ ਹੈ ਜ਼ਿੰਦਗੀ ਤੇ ਸਮਝੌਤੇ ਕਰਦਾ ਸੱਚ ਤੇ ਪਹਿਰਾ ਨਹੀਂ ਦਿੰਦਾ ਝੂਠਿਆਂ ਨਾਲ ਖੜਦਾ ਝੂਠ ਬੋਲਦਾ ਹੈ ਮਾੜੀ ਸੰਗਤ ਹੈ ਅੰਦਰੋਂ ਟੁੱਟਿਆ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਤੇ ਮੁਰਦਾ ਹੈ ਮ੍ਰਿਤਕ ਕਹੀਏ ਹੈ ਨਾਨਕਾ ਬਸ ਆਪਣੀ ਲਾਸ਼ ਆਪ ਹੀ ਚੁੱਕੀ ਹੋਈ ਹੈ ਤੇ ਕਿਉਂ ਚੁੱਕੀ ਹੈ ਆਪਣੀ ਲਾਸ਼ ਮੁਰਦੇ ਕਿਉਂ ਬਣੀਏ ਆਖਾਂ ਜੀਵਾਂ ਜਦੋਂ ਸੱਚ ਕਹੀਏ ਸੱਚ ਨਾਲ ਜੁੜ ਜਾਈਏ ਬਸ ਉਸੇ ਵੇਲੇ ਅੰਦਰੋਂ ਜਿਉਂ ਪੀਏ ਅੰਦਰੋਂ ਵਿਸਰੈ ਮਰ ਜਾਉ ਜਦੋਂ ਸੱਚ ਮੈਨੂੰ ਵਿਸਰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਮਾਰੀ ਜਾਂਦਾ ਜਾਨ ਨਿਕਲਣ ਲੱਗ ਜਾਂਦੀ ਜਦੋਂ ਸੱਚ ਟੁੱਟਦਾ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਆ ਰੋਜ਼ ਪੜ੍ਹਦੇ ਆ ਵੇਖੋ ਰਹਿ ਰਸ ਵਿੱਚ ਆਖਦਾ ਤੇ ਜਿਉਂਦਾ ਵਿਸਰ ਜਾਂਦਾ ਤੇ ਮਰ ਜਾਂਦਾ ਕਿਉਂ ਮਰੀਏ ਫਿਰ ਅੰਦਰੋਂ ਅੰਦਰ ਦਾ ਜੀਵਨ ਮਿਲ ਜਾਏ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਕਬਰ ਨਾ ਜੀਵੈ ਕੋਇ ਕਿਰਪਾ ਹੋ ਜਾਏ ਤੇ ਵੇਖੋ ਸਭ ਜਾਤਿਆਂ ਨੂੰ ਪਤਾ ਹੈ ਤਿੰਨ ਦਿਨ ਭੁੱਖੇ ਰਹੇ ਨੇ ਕਿੰਨੇ ਦੁੱਖ ਕਿੰਨੇ ਤਸੀਹੇ ਆਪਣੀ ਜ਼ਿੰਦਗੀ ਵਿੱਚ ਝੱਲੇ ਨੇ ਪਰ ਉਹਨਾਂ ਨੂੰ ਪਤਾ ਹੈ ਉਹ ਸਾਡੇ ਬਾਬੇ ਨੇ ਉਹਨੇ ਬਾਬੇ ਸਾਡੇ ਜਿਵੇਂ ਬਹੁਤ ਵਾਰ ਕਹਿੰਦਾ ਹੁੰਦਾ ਸੱਪਾਂ ਨੂੰ ਬਾਬੇ ਬਣਾਈ ਫਿਰਦੇ ਆ ਉਹ ਬਾਬੇ ਵੇਖੋ ਸਾਡੇ ਉਹ ਨੇ ਬਾਬੇ ਕੋਈ ਚੰਗਾ ਕੰਮ ਕਰੇ ਬਾਬਾ ਜਰਨੈਲ ਸਿੰਘ ਵਰਗੇ ਬਾਬੇ ਕੌਮ ਦੀ ਗੱਲ ਕਰੇ ਬਾਬੇ ਨੌਜਵਾਨਾਂ ਦੀਆਂ ਪੜ੍ਹਾਈਆਂ ਦੀ ਗੱਲ ਕਰੇ ਬਾਬੇ ਪੰਜਾਬ ਦੇ ਭਲੇ ਦੀ ਗੱਲ ਹੈ ਬਾਬਾ ਹੋ ਸਕਦਾ ਹੈ ਕੱਲਾ ਗੋਗੜਾ ਹੀ ਵਧਾਈ ਜਾਂਦਾ ਖਾ ਕੇ ਕਹਦਾ ਬਾਬਾ ਉਹ ਵੀ ਕੋਈ ਬਾਬਾ ਨਹੀਂ ਜੇ ਖਾ ਹੀ ਛੱਡਿਆ ਬਸ ਕੱਲਾ ਕੋਈ ਕੀਤਾ ਹੀ ਨਾ ਕੱਖ ਆਪਣੀ ਜ਼ਿੰਦਗੀ 'ਚ ਕੋਈ ਚੱਜ ਦਾ ਕੰਮ ਹੀ ਕੋਈ ਨਾ ਕੀਤਾ ਉਹ ਵੀ ਨਹੀਂ ਬਾਬੇ ਹਾਂ ਕੋਈ ਕੰਮ ਐਸਾ ਕਰੋ ਸਿਆਣੇ ਸਿਆਣਿਆਂ ਵਾਲਾ ਕੰਮ ਕਰੋ ਬਾਬੇ ਸਿਆਣਿਆਂ ਨੂੰ ਕਹਿੰਦੇ ਨੇ ਸਿਆਣੇ ਸਿਆਣੇ ਮੰਨ ਲਵੇ ਸਾਰੀ ਕੌਮ ਸਿਆਣੇ ਮੰਨੇ ਵੀ ਸਿਆਣੇ ਨੇ ਇਹਨਾਂ ਨੇ ਕੁਝ ਆਪਣੀ ਕੌਮ ਲਈ ਉਮਤ ਵਾਸਤੇ ਕੀਤਾ ਹੈ ਉਹ ਸਾਹਿਬਜ਼ਾਦੇ ਤਿੰਨ ਦਿਨ ਵੇਖੋ ਭੁੱਖੇ ਰਹੇ ਸਾਡਾ ਹਾਲ ਵੇਖ ਲਓ ਆਪਾਂ ਭਲਾ ਜੇ ਉਹ ਸਮੇਂ ਨੂੰ ਯਾਦ ਕਰੀਏ ਭਲਾ ਸੁਣਿਓ ਉਸ ਸਮੇਂ ਨੂੰ ਆਪਾਂ ਯਾਦ ਕਰੀਏ ਕਿਵੇਂ ਕਰਾਂਗੇ ਆਪਾਂ ਕੀ ਕਰੀਏ ਵੀ ਆਪਾਂ ਵੀ ਰਹਿ ਕੇ ਵੇਖੀਏ ਤਿੰਨ ਕੁ ਦਿਨ ਭੁੱਖੇ ਤਿੰਨ ਦਿਨ ਭੁੱਖੇ ਰਹਿ ਕੇ ਵੇਖੀ ਆਪਾਂ ਨੂੰ ਪਤਾ ਮੋਤੀ ਰਾਮ ਨੇ ਦੁੱਧ ਪਿਆਇਆ ਮੋਤੀ ਰਾਮ ਨੇ ਦੁੱਧ ਪਿਆਇਆ ਆਪਾਂ ਆਖੀਏ ਵੀ ਚਲੋ ਆਪਾਂ ਵੀ ਵੇਖੀਏ ਤਜਰਬਾ ਕਰਕੇ ਦੁੱਧ ਪੀ ਕੇ ਦੋ ਤਿੰਨ ਦਿਨ ਵੀ ਇਕੱਲੇ ਦੁੱਧ ਤੇ ਵੇਖੀਏ ਭਲਾ ਕਿੰਨਾ ਉਹ ਤਾਂ ਹੀ ਪਤਾ ਲੱਗੇਗਾ ਨਾ ਵੀ ਦੋ ਕੁ ਦਿਨ ਆਪਾਂ ਦੁੱਧ ਪੀ ਲਓ ਵੀ ਦੁੱਧ ਤੇ ਹੀ ਰਹਿਣਾ ਹੈ ਬਾ ਗਲਾਸ ਦੁੱਧ ਦਾ ਸਵੇਰੇ ਪੀ ਲੈਣਾ ਵੀ ਵੇਖੀਏ ਭਲਾ ਯਾਰ ਕਿੱਦਾਂ ਰਹੇ ਹੋਣਗੇ ਸਾਡੀ ਕੌਮ ਦਾ ਹਾਲ ਕੀ ਹੈ ਨਾ ਕੋਈ ਆਗੂ ਨਾ ਕੋਈ ਦੱਸੇ ਨਾ ਕੋਈ ਸਮਝਾਵੇ ਆਪਾਂ ਇੱਥੋਂ ਫਤਿਹਗੜ੍ਹ ਸਾਹਿਬ ਤੱਕ ਜਾਵਾਂਗੇ ਪਟਿਆਲੇ ਤੱਕ ਜਾਂਦਿਆਂ 10 ਲੰਗਰ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਜਾਂਦਿਆਂ 20-25 ਲੰਗਰ ਲੱਗੇ ਹੋਣਗੇ ਇੱਥੇ ਬ੍ਰੈਡ ਚੱਲਦੇ ਨੇ ਇੱਥੇ ਪਕੌੜੇ ਚੱਲਦੇ ਨੇ ਇੱਥੇ ਜਲੇਬੀਆਂ ਚੱਲਦੀਆਂ ਨੇ ਇਹ ਫੀਲ ਕਰਾਂਗੇ ਜਲੇਬੀਆਂ ਖਾ ਕੇ ਪਕੌੜੇ ਬ੍ਰੈਡ ਤੇ ਜਲੇਬੀਆਂ ਤੇ ਲੱਡੂ ਖਾ ਕੇ ਫੀਲ ਕਰਾਂਗੇ ਰਸਗੁੱਲੇ ਖਾ ਕੇ ਫੀਲ ਕਰਾਂਗੇ ਸਾਹਿਬਜ਼ਾਦਿਆਂ ਨਾਲ ਕੀ ਬਣੀ ਹੋਏਗੀ ਇਹ ਫੀਲ ਹੋ ਸਕਦਾ ਉਸ ਸਮੇਂ ਨੂੰ ਜੇ ਫੀਲ ਕਰਨਾ ਹੈ ਮਹਿਸੂਸ ਕਰਨਾ ਹੈ ਤੇ ਇਦਾਂ ਵੇਖੀਏ ਭਲਾ ਵੀ ਤਜਰਬਾ ਕਰਕੇ ਔਰ ਭੁੱਖੇ ਰਹਿਣ ਦਾ ਕਨਸੈਪਟ ਨਹੀਂ ਹੈ ਗੁਰਮਤ ਵਿੱਚ ਭੁੱਖੇ ਰਹਿਣ ਦੀ ਗੱਲ ਨਹੀਂ ਪਰ ਉਸ ਸਮੇਂ ਨੂੰ ਮਹਿਸੂਸ ਕਰਕੇ ਵੇਖਿਆ ਤੇ ਇਦਾਂ ਹੀ ਰਹਿ ਜਾ ਸਕਦਾ ਪਰ ਸਾਡੀ ਸਾਰੀ ਕੌਮ ਦੁੱਖ ਮਨਾਉਂਦੀ ਹੈ ਸਾਹਿਬਜ਼ਾਦਿਆਂ ਦੇ ਜਾਣ ਦਾ ਕਿਵੇਂ ਜਲੇਬੀਆਂ ਖਾ ਕੇ ਸਾਡੀ ਸਾਰੀ ਕੌਮ ਦੁੱਖ ਮਨਾਉਂਦੀ ਹੈ ਬਈ ਸਾਹਿਬਜ਼ਾਦਿਆਂ ਦੇ ਜਾਣ ਦਾ ਰਸਗੁੱਲੇ ਖਾ ਕੇ ਸਰਕਸਾਂ ਵੇਖ ਕੇ ਦੁੱਖ ਮਨਾਉਂਦੀ ਹੈ ਸਾਡੀ ਸਾਰੀ ਕੌਮ ਜੇ ਕੋਈ ਬੰਦਾ ਬਾਹਰੋਂ ਆਵੇ ਹੋਰ ਕਿਸੇ ਧਰਮ ਦਾ ਉਹ ਆ ਕੇ ਆਖੇ ਯਾਰ ਇਹ ਕਿਹੜੇ ਹਿਸਾਬ ਨਾਲ ਤੁਹਾਡਾ ਮੈਨੂੰ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਕਰ ਕੀ ਰਹੇ ਹੋ ਤੁਸੀਂ ਵੀ ਇੱਥੇ ਆ ਲੰਗਰ ਇੱਥੇ ਆ ਲੰਗਰ ਇੱਥੇ ਆ ਲੰਗਰ ਇੱਥੇ ਆ ਲੰਗਰ ਵੀ ਇਹ ਕਿਹੜੀਆਂ ਖੁਸ਼ੀਆਂ ਜੇ ਇਹ ਕਿਹੜੀ ਖੁਸ਼ੀ ਹੈ ਜਨਮ ਸੀ ਬਾਬਾ ਫਤਿਹ ਸਿੰਘ ਦਾ ਤੇ ਲੱਗਦਾ ਵੀ ਕੋਈ ਖੁਸ਼ੀ ਵਾਲੀ ਗੱਲ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਦਾ ਸੀ ਵੀ ਹਾਂ ਵੀ ਅੱਜ ਮਿੱਠਾ ਖਾ ਰਹੇ ਨੇ ਵੀ ਅੱਜ ਬੜਾ ਚਾਅ ਚੜਿਆ ਕੀ ਦੱਸੀਏ ਬਾ ਖਾਣਾ ਰਹਿ ਗਿਆ ਪਾਣਾ ਰਹਿ ਗਿਆ ਸਾਡੇ ਕੋਲ ਸਿਧਾਂਤ ਨਹੀਂ ਸਾਡੇ ਕੋਲ ਗੁਰਮਤ ਨਹੀਂ ਸਹੀ ਢੰਗ ਨਾਲ ਕਦੇ ਅਸੀਂ ਇਹਨਾਂ ਗੱਲਾਂ ਨੂੰ ਨਾ ਕਦੇ ਸੋਚਿਆ ਨਾ ਸਮਝਿਆ ਕਰੋੜਾਂ ਰੁਪਇਆ ਲਾ ਦੇਣਾ ਆਪਾਂ ਕਰੋੜਾਂ ਰੁਪਇਆ ਸਾਡੀ ਕੌਮ ਦਾ ਤੁਸੀਂ ਤੁਹਾਡੇ ਚੋਂ ਕੋਈ ਵੀਰ ਸਰਵੇ ਕਰ ਲਓ ਜਿੱਥੇ ਜਿੱਥੇ ਲੰਗਰ ਲੱਗੇ ਨੇ ਫਤਿਹਗੜ੍ਹ ਸਾਹਿਬ ਸਭਾ ਵੇਲੇ ਲੰਗਰਾਂ ਦਾ ਹਿਸਾਬ ਕਿਤਾਬ ਕਰਕੇ ਵੇਖਿਓ, ਕਰੋੜਾਂ ਰੁਪਏ ਦਾ ਲੰਗਰ, ਕਰੋੜਾਂ ਰੁਪਏ ਦਾ, ਅਰਬਾਂ ਤੱਕ ਵੀ ਜਾ ਸਕਦਾ ਹੈ। ਇੰਨਾ ਪੈਸਾ ਆਪਾਂ ਖਰਚ ਦੇਣਾ ਹੈ, ਆਊਟਪੁੱਟ ਕੁਛ ਨਹੀਂ। ਇਹ ਨਹੀਂ ਕਿ 5000 ਬੱਚੇ ਨੂੰ ਵੀ ਅਸੀਂ ਅੰਮ੍ਰਿਤ ਛਕਾ ਸਕੀਏ, 5-7000 ਦੇ ਦਾੜੀਆਂ ਕੇਸ ਰੱਖ ਸਕੀਏ। ਮੈਂ ਬਹੁਤ ਵਾਰ ਕਿਹਾ ਵੀ 10 ਲੱਖ ਫੌਜ, 10 ਲੱਖ ਜਾਂਦੇ ਨੇ ਮੱਥਾ ਟੇਕਣ ਫਤਿਹਗੜ੍ਹ ਸਾਹਿਬ, 10 ਲੱਖ ਦੀ ਗਿਣਤੀ ਦੱਸਦੇ ਨੇ ਵੀ 10 ਲੱਖ ਜਾਂਦਾ, 12 ਲੱਖ ਜਾਂਦਾ ਹੈ, 10 ਲੱਖ ਚੋਂ 10000 ਨਹੀਂ ਕਦੇ ਜੋੜ ਸਕੇ। 10000 ਛੱਡੋ, 1000 ਨਹੀਂ ਜੋੜਿਆ ਕਦੇ 1000 ਬੱਚੇ ਦਾ। ਤੇ ਆਹ ਹੁਣ ਆ ਫਿਲਮ ਆਈ ਹੈ ਸਾਹਿਬਜ਼ਾਦਿਆਂ ਦੀ, ਮੈਨੂੰ ਉਮੀਦ ਹੈ ਇਸ ਸਾਲ ਵੀ ਕੁਛ ਬੱਚਿਆਂ ਦੇ ਉੱਤੇ ਅਸਰ ਹੋਏਗਾ। ਤੇ ਕੀ ਗੱਲ ਬਈ, ਇਹ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਨਹੀਂ ਸੀ ਦਿਸਦਾ ਵੀ ਇਦਾਂ ਦਾ ਕੁਝ ਕੰਮ ਕਰੀਏ ਆ ਜਿਹੜਾ ਹੁਣ ਕੀਤਾ ਹੈ। ਇਹ ਤੇ ਡਾਇਰੈਕਟਰ ਜਿਹੜਾ ਫਿਲਮ ਬਣਾਇਆ ਬਣਾਈ ਹੈ ਜਿਹਨੇ, ਉਹ ਕਹਿੰਦਾ ਹੈ ਮੈਨੂੰ ਪਤਾ ਮੈਂ ਕਿਵੇਂ ਬਣਾਈ ਹੈ, ਕਿੰਨੀਆਂ ਪਰਮਿਸ਼ਨਾਂ, ਆਹ ਕਰੋ ਆਹ ਕਰੋ ਆਹ ਕਰੋ ਆਹ ਕਰੋ। ਤੇ ਹੁਣ ਇੱਕ ਬਣੀ ਹੈ ਤੇ ਹੁਣ ਨੂੰ ਤੇ 50 ਸਾਲ ਤੋਂ ਬਣ ਬਣ ਕੇ ਅਸੀਂ ਤੇ, ਸਾਨੂੰ ਤੇ ਇੱਕ ਇੱਕ ਗੱਲ ਦਾ ਪਤਾ ਲੱਗਿਆ ਹੋਣਾ ਸੀ, ਸਾਨੂੰ ਸੁਣਾਉਣਾ ਕਿਉਂ ਪਵੇ ਜਦੋਂ ਕੋਈ ਸਾਨੂੰ ਵਿਖਾ ਹੀ ਦੇਵੇ। ਮੈਂ ਹੁਣ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਵਾਂਗਾ ਤੇ ਸੁਣਾਉਣ ਨਾਲੋਂ ਕੋਈ ਵਿਖਾ ਹੀ ਦੇਵੇ ਇੱਦਾਂ, ਕਮਾਲ ਹੋ ਗਈ। ਉਹਦਾ ਅਸਰ ਕਿੱਦਾਂ ਹੈ? ਇਹਦਾ ਅਸਰ ਹੈ 13% ਸਾਇੰਟਿਸਟ ਕਹਿੰਦੇ ਨੇ ਤੇ 83% ਵੇਖਣ ਦਾ ਅਸਰ ਹੁੰਦਾ ਹੈ, ਇਹ ਸਾਇੰਸ ਕਹਿੰਦੀ ਹੈ। 83% ਅਸਰ ਜਿਹੜਾ ਹੈ ਵੇਖਣ ਦਾ ਪੈਂਦਾ ਮਨ ਤੇ। ਹੁਣ ਸੁਣਾਇਆ 13%, ਪਹਿਲੀ ਗੱਲ ਤੇ 13% ਸੁਣਾਇਆ ਹੀ ਨਹੀਂ ਸਾਡੀ ਕੌਮ ਨੂੰ, ਸੁਣਾਇਆ ਹੀ ਨਹੀਂ। ਉਹਦਾ ਅਸਰ ਤੇ 13% ਹੁੰਦਾ, ਪਰ ਜੇ ਸੁਣਾਇਆ ਹੁੰਦਾ, ਸੁਣਾਇਆ ਹੀ ਨਹੀਂ। ਜੇ ਸੁਣਾਇਆ ਵੀ ਹੈ ਤੇ 13%, ਬਾਕੀ ਜਿਹੜਾ ਐਕਟਰਾਂ ਨੇ ਵਿਖਾ ਦਿੱਤਾ ਉਹਦਾ 83% ਸਾਡੇ ਸਾਹਮਣੇ। ਸਾਡੇ ਪੰਜਾਬ ਦਾ ਹਾਲ ਵੇਖ, ਦਿਸਦਾ ਹੀ ਹੈ। ਵੇਖੋ ਸਾਡੇ ਪੰਜਾਬ ਵਿੱਚ ਕੀ ਹੋ ਰਿਹਾ, ਉਹਦਾ ਅਸਰ ਐਕਟਰਾਂ ਨੇ ਜੋ ਵਿਖਾ ਦਿੱਤਾ, ਗਾਉਣ ਵਾਲਿਆਂ ਨੇ ਜੋ ਵਿਖਾ ਦਿੱਤਾ ਉਹਦਾ ਅਸਰ ਹੈ। ਜਿੱਦਾਂ ਦੀਆਂ ਪੱਗਾਂ ਉਹਨਾਂ ਨੇ ਬੰਨੀਆਂ ਉਦਾਂ ਦੀਆਂ ਆਪਾਂ ਬੰਨ ਲਈਆਂ, ਪੱਗਾਂ ਦੀ ਪੱਗਾਂ, ਪੱਗ ਬੰਨਦੇ ਚਲੋ ਫਿਰ ਤੇ ਗੱਲ ਬਣ ਜਾਂਦੀ। ਜਿੱਦਾਂ ਦੀਆਂ ਮੁਰਗੀਆਂ ਉਹਨਾਂ ਨੇ ਪਾ ਲਈਆਂ ਆਪਾਂ ਪਾ ਲਈਆਂ, ਉਹਨਾਂ ਨੇ ਘਸੀਆਂ ਪੈਂਟਾਂ ਪਾ ਲਈਆਂ ਆਪਾਂ ਵੀ ਪਾ ਲਈਆਂ, ਉਹਨਾਂ ਨੇ ਪਾਟੀਆਂ ਪਾ ਲਈਆਂ ਆਪਾਂ ਵੀ ਖੁੰਗੀਆਂ ਲਵਾ ਲਈਆਂ। ਜਿੱਦਾਂ ਦੇ ਕੰਮ ਉਹਨਾਂ ਨੇ ਕੀਤੇ ਉਦਾਂ ਦੇ ਆਪਾਂ ਕਰ ਲਏ। ਜੇ ਸਾਨੂੰ ਸਾਹਿਬਜ਼ਾਦੇ ਆਉਂਦੇ, ਆ ਜਿੱਦਾਂ ਹੁਣ ਬਣੀ ਹੈ ਗੱਲ, ਅਜੇ ਵੀ ਇੱਕ ਬੰਦੇ ਦਾ ਬਿਆਨ ਆਇਆ ਸੀ, ਉਹ ਕਰਦੇ ਫਿਰਨ ਘਾਲੇ ਆਪਾਂ ਇਦਾਂ ਕਰ ਦਿਆਂਗੇ ਕੀ, ਇਹਨਾਂ ਨੂੰ ਕਹਿੰਦੇ ਉਹੀ ਕੰਮ ਕਰਨਾ ਜਿਹੜਾ ਉਦੋਂ ਕੀਤਾ ਸੀ, ਬੰਨਣਾ ਇਹਨਾਂ ਨੂੰ, ਉਹ ਮਾਫ ਕਰਨਾ ਉਹਨਾਂ ਨੂੰ, ਇਹ ਪਤਾ ਹੀ ਨਹੀਂ ਸੀ ਵੀ ਬੰਨਾਂਗੇ ਕਿਹਨਾਂ ਨੂੰ, ਉਹ ਤੇ ਬਣਾਇਆ ਹੀ ਕੁਝ ਹੋਰ ਹੈ ਵੀ ਉਹਨਾਂ ਨੂੰ ਇਹਨਾਂ ਬੰਦਿਆਂ ਨੇ ਬਣਾਉ, ਇਹਨਾਂ ਨੂੰ ਬੰਨ ਕੇ ਐਂ ਕਰਾਂਗੇ। ਉਹਨਾਂ ਨੂੰ ਕਹਿੰਦੇ ਵੇਖਦੇ ਲੋ ਪਹਿਲਾਂ ਜਾ ਕੇ ਵੀ ਹੈ ਕੀ, ਬੰਨੋਗੇ ਕਿਹਨੂੰ, ਇਹ ਕਿਸੇ ਐਕਟਰ ਨੇ ਰੋਲ ਕੀਤਾ, ਬੰਨੇਗਾ ਕਿਹਨੂੰ। ਤੂੰ ਚੱਲੇ ਸੀ ਕਹਿੰਦੇ ਤੋੜ ਦੇਣੇ ਨੇ ਸਿਨੇਮੇ ਸਨੂਮੇ ਸਾਰੇ, ਮਸਾਂ ਟਕਾਏ ਵੀ ਟਿਕ ਜੋ, ਕਿੱਧਰ ਚੱਲੇ ਹੋ ਤੋੜਨ, ਕਹਿੰਦੇ ਤੋੜ ਦੇਣੇ ਨੇ ਸਿਨੇਮੇ, ਬਸ ਏਦਾਂ ਹਾਲ ਹੈ ਸਾਡੇ। ਪਰ ਏਦਾਂ ਦਾ ਕੁਝ ਹੋਵੇ ਤਾਂ ਸਾਡੀ ਕੌਮ ਦਾ ਭਲਾ ਹੈ। ਜੋ ਹੁਣ ਹੋਇਆ ਕਿੰਨੇ, ਮੈਨੂੰ ਲੱਗਦਾ ਜਿੱਦਣ ਤੋਂ ਇਹ ਫਿਲਮ ਆਈ ਹੈ ਸਾਡੇ ਕਿਸੇ ਦੀਵਾਨ ਵਿੱਚ ਨਹੀਂ ਵੈਸਾ ਹੋਣਾ ਵੀ ਮੈਂ ਤਾਂ ਜ਼ਿਕਰ ਨਾ ਕੀਤਾ ਹੋਵੇ, ਹਰ ਜਗ੍ਹਾ। ਕਿਉਂ? ਮੈਨੂੰ ਪਤਾ ਹੈ ਇਹ ਫਿਲਮਾਂ ਵਾਲੇ ਬਣਾਉਂਦੇ ਨੇ ਆਪਣੀਆਂ ਫਿਲਮਾਂ ਕਾਲਜਾਂ 'ਚ ਜਾ ਜਾ ਪ੍ਰਮੋਟ ਕਰਦੇ ਨੇ, ਜਗ੍ਹਾ ਜਗ੍ਹਾ ਤੇ ਆਪਣੇ ਆਪ ਜਾਣਗੇ, ਸਿਨੇਮਿਆਂ 'ਚ ਵੀ ਆਪ ਜਾਣਗੇ ਵੀ ਸਾਡੀ ਫਿਲਮ ਆਈ ਹੈ ਜ਼ਰੂਰ ਵੇਖਿਓ, ਸਾਡੀ ਫਿਲਮ ਆਈ ਹੈ ਜ਼ਰੂਰ ਵੇਖਿਓ। ਤੇ ਮੈਂ ਕਹਿੰਦਾ ਰਿਹਾ ਵੀ ਸਾਡਾ ਤੇ ਆਹੀ ਇੱਥੇ ਹੀ ਪ੍ਰਮੋਟ ਕਰੋ ਵੀ ਸਾਡੇ ਸਾਹਿਬਜ਼ਾਦਿਆਂ ਨੂੰ ਜ਼ਰੂਰ ਵੇਖਿਓ, ਬਈ ਆਪਣੇ ਸਾਹਿਬਜ਼ਾਦਿਆਂ ਨੂੰ ਜ਼ਰੂਰ ਵੇਖਿਓ। ਹਾਂਜੀ ਵੇਖੋ, ਮੈਂ ਕਹਿੰਦਾ ਰਿਹਾ, ਲੁਧਿਆਣੇ ਵੀ ਕਿਹਾ ਸੀ ਕਿ ਸਾਡਾ ਕਿਸੇ ਧਰਮ ਨਾਲ ਵਿਰੋਧ ਨਹੀਂ, ਪਰ ਜੇ ਤੁਹਾਨੂੰ ਕੋਈ ਹਿੰਦੂ ਮੁਸਲਮਾਨ ਕੋਈ ਮਿਲਦਾ, ਹਿੰਦੂ ਨੂੰ ਵੀ ਕਹੋ ਆਓ ਭਰਾਓ, ਅਸੀਂ ਨਿੱਕੇ ਹੁੰਦੇ ਤੁਸੀਂ ਰਮਾਇਣ ਵਿਖਾਈ, ਤੁਸੀਂ ਮਹਾਭਾਰਤ ਵਿਖਾਈ, ਅਸੀਂ ਵਹਿੰਦੇ ਰਹੇ, ਤੁਸੀਂ ਸਾਨੂੰ ਵਿਖਾਇਆ ਕਿ ਬੰਦਾ ਇੱਡਾ ਪਹਾੜ ਝੁੱਕ ਸਕਦਾ ਹੈ, ਅਸੀਂ ਵੇਖ ਲਿਆ। ਤੁਸੀਂ ਸਾਨੂੰ ਵੱਡੇ ਵੱਡੇ ਦੰਦਾਂ ਵਾਲੇ ਬੰਦੇ ਵਿਖਾਏ ਨੇ, ਅਸੀਂ ਵੇਖੇ। ਤੁਸੀਂ ਸਾਨੂੰ ਉਹ ਕਿੱਡੇ ਕਿੱਡੇ ਕੱਦਾਂ ਵਾਲੇ ਬੰਦੇ ਵੀ ਇੱਦਾਂ ਸ਼ਕਤੀ ਉੱਡ ਗਈ ਅੱਗਾਂ, ਸਾਰਾ ਕੁਝ ਵਹਿੰਦੇ ਰਹੇ ਹਾਂ ਅਸੀਂ। ਅਸੀਂ ਜੋ ਤੁਸੀਂ ਵਿਖਾਇਆ ਅਸੀਂ ਵੇਖਿਆ ਹੈ ਆ ਹੁਣ ਸਾਡਿਆਂ ਨੇ ਕੰਮ ਕੀਤਾ ਕੋਈ ਤੇ ਤੁਸੀਂ ਵੀ ਆ ਕੇ ਵੇਖੋ ਵੀ ਆ ਵੀ ਹੈ ਸਾਡਾ ਆ ਵੀ ਇਤਿਹਾਸ ਹੈ ਸਾਡਾ ਇੱਕ ਵਾਰੀ ਵੇਖੋ ਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਜੇ ਯਾਦ ਕਰਨਾ ਹੈ ਕਿਸੇ ਰੰਗ 'ਚ ਆ ਕੇ ਯਾਦ ਕਰੋ ਉਹਨੂੰ ਫੀਲ ਕਰਕੇ ਵੇਖੋ ਉਸ ਮਾਹੌਲ ਨੂੰ ਮੈਂ ਕੱਲ੍ਹ ਇੱਥੇ ਇੱਕ ਮਾਤਾ ਨੂੰ ਮਿਲਿਆ ਸੀ ਕਹਿੰਦੀ ਬਾਬਾ ਜੀ ਮੇਰੇ ਮਾਂ ਬੱਚਿਆਂ ਨੂੰ ਮਾੜਾ ਜਿਹਾ ਕਹਿ ਦਿਓ ਮੈਂ ਕਿਹਾ ਕੀ ਵੀ ਮੈਂ ਪੋਹ ਦੇ ਮਹੀਨੇ ਵਿੱਚ ਕਈ ਥੱਲੇ ਆਸਣ ਲਾ ਕੇ ਵੀ ਸਾਰਾ ਮਹੀਨਾ ਮੈਂ ਥੱਲੇ ਹੀ ਵੀ ਮੈਂ ਪੋਹ ਦੇ ਮਹੀਨੇ 'ਚ ਬੈੱਡ 'ਤੇ ਨਹੀਂ ਸੌਣਾ ਵੀ ਮੈਨੂੰ ਚੰਗਾ ਲੱਗਦਾ ਯਾਦ ਆ ਜਾਂਦੀ ਤੇ ਮੇਰੇ ਨਿਆਣੇ ਜਿਹੜੇ ਨੇ ਕਹਿੰਦੇ ਨੇ ਬੇਬੇ ਤੈਨੂੰ ਥੱਲੇ ਧਰਤੀ 'ਤੇ ਸੌਣ ਨਹੀਂ ਦੇਣਾ ਮਾੜਾ ਜਿਹਾ ਤੁਸੀਂ ਕਹਿ ਦਿਓ ਵੀ ਮੈਂ ਥੱਲੇ ਪੁੰਜਈ ਦਰੀ ਵਿਛਾ ਕੇ ਵੀ ਮੈਨੂੰ ਮਹਿਸੂਸ ਹੁੰਦਾ ਵੀ ਕਿੱਦਾਂ ਉਹ ਸਾਹਿਬਜ਼ਾਦੇ ਠੰਡੀਆਂ ਥਾਵਾਂ ਦੇ ਉੱਤੇ ਕਿਵੇਂ ਬੈਠੇ ਵੇਖੋ ਜਿਹੜੇ ਪਿਆਰ ਕਰਨ ਵਾਲੇ ਜਿਹੜੇ ਉਸ ਉਹਨਾਂ ਨੂੰ ਪਿਆਰ ਕਰਦੇ ਨੇ ਇਦਾਂ ਹੁੰਦਾ ਹੈ ਮੈਂ ਇਹ ਨਹੀਂ ਕਹਿ ਰਿਹਾ ਲੰਗਰ ਨਾ ਲਾਓ ਲਾਓ ਪਰ ਸਾਦੇ ਵੀ ਲੱਗ ਸਕਦੇ ਸਾਦੇ ਵੀ ਲੱਗ ਸਕਦੇ ਪੰਜ ਚਾਰ ਲੰਗਰ ਲੱਗੇ ਨੇ ਠੀਕ ਹੈ ਪ੍ਰਸ਼ਾਦੇ ਦੀ ਰਾਹ 'ਚ ਸੰਗਤਾਂ ਨੂੰ ਲੋੜ ਪੈਣੀ ਹੈ ਲਾਓ ਬਈ ਬੜੀ ਚੰਗੀ ਗੱਲ ਪਰ ਇੱਕ ਉਹ ਕਹਿੰਦੇ ਨੇ ਅਸੀਂ ਖਾਣਾ ਨਹੀਂ ਅਸੀਂ ਕਹਿੰਦੇ ਹਾਂ ਖਵਾਉਣਾ ਜ਼ਰੂਰ ਉਹ ਕਹਿੰਦੇ ਸਾਨੂੰ ਪਕੌੜੇ ਬੰਦ ਕੀਤੇ ਨੇ ਆਪਾਂ ਕਹਿੰਦੇ ਪ੍ਰਸ਼ਾਦ ਹੈ ਥੋੜ੍ਹਾ ਜਿਹਾ ਲੈ ਲੈ ਧੱਕੇ ਨਾਲ ਰੱਜਿਆਂ ਨੂੰ ਰਜਾਉਣ ਰੱਜਿਆਂ ਨੂੰ ਰਜਾਈ ਚੱਲੋ ਰਜਾਈ ਕਈ ਏਦਾਂ ਤੁਸੀਂ ਵੇਖਿਓ ਤੁਹਾਡੇ ਸਾਹਮਣੇ ਹੋਏਗਾ ਧੱਕੇ ਨਾਲ ਕਈ ਫੜ ਲੈਣਗੇ ਇੱਥੇ ਫੜ ਲੈਣਗੇ ਦੋ ਕਿੱਲੇ ਪਰੇ ਲਿਜਾ ਕੇ ਛੱਡ ਦੇਣਗੇ ਇੱਦਾਂ ਨਹੀਂ ਕਰਦੇ ਹੁਣ ਰੋਟੀ ਇੱਕ ਵਾਰੀ ਖਾ ਲਈ ਦੂਜੀ ਵਾਰੀ ਨਹੀਂ ਖਾ ਸਕਦਾ ਤੀਜੀ ਵਾਰੀ ਨਹੀਂ ਖਾ ਸਕਦਾ ਹੁਣ 50 ਲੰਗਰਾਂ 'ਚੋਂ ਕਿੱਦਾਂ ਖਾਓਗੇ ਇੱਕ ਵਾਰੀ ਖਾ ਲਿਆ ਬਸ ਠੀਕ ਹੈ ਪਰ ਵੇਖਿਆ ਹੈ ਲੋਕੀ ਸੁੱਟ ਵੀ ਦਿੰਦੇ ਨੇ ਰਜਿਆਂ ਨੂੰ ਖਵਾਈ ਚੱਲੋ ਖਵਾਈ ਚੱਲੋ ਇਹਨੂੰ ਸੇਵਾ ਨਹੀਂ ਕਹਿੰਦੇ ਸੇਵਾ ਕਰਨੀ ਹੈ ਅਕਲ ਨਾਲ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀ ਚ ਦਾਨ ਕਰਨਾ ਅਕਲ ਨਾਲ ਸੇਵਾ ਕਰਨੀ ਹੈ ਅਕਲ ਨਾਲ ਜਿਹੜਾ ਕੰਮ ਕਰਨਾ ਹੈ ਅਕਲ ਨਾਲ ਕਰਨਾ ਹੈ ਸਾਡੀ ਕੌਮ ਨੇ ਪਹਿਲਾਂ ਅਕਲ ਲੈਣੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਸੇਵਾ ਕਮਾਉਣੀ ਹੈ ਪਰ ਕਿਹਨਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਨੀਚਾਂ ਅੰਦਰ ਨੀਚੀ ਹੂਮਤ ਨਾਨਕ ਤਿੰਨ ਕਹਿ ਵੱਡਿਆਂ ਸਿਉਂਕਿਆ ਜਿੱਥੇ ਨੀਚ ਉਹ ਜਿੱਥੇ ਸੰਭਾਲੇ ਜਾਣ ਜਿੱਥੇ ਨੀਚ ਉੱਥੇ ਨਦਰ ਤੇਰੀ ਜਿੱਥੇ ਕਿਸੇ ਲੋੜਵੰਦ ਨੂੰ ਲੋੜਵੰਦ ਦੀ ਹੈਲਪ ਕਰਾਂਗੇ ਜਿੱਥੇ ਗੱਲ ਬਣੇ ਇਹ ਵੇਖ ਮਨ 'ਚ ਝਾਤੀ ਮਾਰ ਕੇ ਜੇ ਹੁਣ ਸੇਵਾ ਕਰ ਲਈ ਮੈਂ ਪੁੱਛਾਂ ਭੁੱਖਿਆਂ ਨੂੰ ਛਕਾ ਦਿੱਤਾ ਅੱਗੋਂ ਕਹੇਗਾ ਉਹ ਤੇ ਫੜਦੇ ਨਹੀਂ ਸੀ ਧੱਕੇ ਨਾਲ ਖਵਾਇਆ ਰੱਜਿਆਂ ਨੂੰ ਰਜਾਇਆ ਇਹ ਹੀ ਕਹੇਗਾ ਭੁੱਖਿਆਂ ਤਾਂ ਕਹਿ ਹੀ ਨਹੀਂ ਸਕਦਾ ਉਹ ਤੇ ਭੁੱਖਿਆ ਹੀ ਨਹੀਂ ਉਹਦੇ ਰੱਜੇ ਪਏ ਨੇ ਪਿਛਲੇ ਲੰਗਰ 'ਚੋਂ ਵੀ ਤੂੰ ਭੁੱਖਿਆਂ ਦੀ ਸੇਵਾ ਕਰ ਲਈ ਇਹੀ ਕਹੇਗਾ ਵੀ ਧੱਕੇ ਨਾਲ ਰੋਕ ਕੇ ਧੱਕੇ ਨਾਲ ਫੜਾਇਆ ਉਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਆ ਲਓ ਜੀ ਥੋੜ੍ਹਾ ਕਹਿੰਦੇ ਨਹੀਂ ਜੀ ਇੱਕ ਹੀ ਦੇ ਦਿਓ ਅਸੀਂ ਸਾਰੇ ਇੱਕ 'ਚੋਂ ਹੀ ਖਾ ਲਾਂਗੇ ਤੇ ਪਹਿਲਾਂ ਹੀ ਰੱਜੇ ਪਏ ਇਹੀ ਕਹੇਗਾ ਵੀ ਰੱਜਿਆਂ ਨੂੰ ਖਵਾਇਆ ਭੁੱਖੇ ਤੇ ਨਹੀਂ ਸੀ ਜੀ ਇਹੀ ਜਵਾਬ ਦਿਓਗੇ ਤੇ ਤੇਰੇ ਪਿੰਡ ਵਿੱਚ ਰੋਜ਼ ਨਿੱਕੇ ਨਿੱਕੇ ਨਿਆਣੇ 15 8 10 15 ਬੱਚੇ ਨਿੱਕੇ ਨਿੱਕੇ ਗਲੀਆਂ ਵਿੱਚ ਤੁਰੇ ਫਿਰਦੇ ਨੇ ਥੋੜੀ ਥੋੜੀ ਚਾਹ ਮੰਗਦੇ ਉਹ ਵੀ ਤੇ ਤੇਰੇ ਪਿੰਡ 'ਚ ਹੀ ਫਿਰਦੇ ਨੇ ਉਹ ਚਾਹ ਮੰਗਦੇ ਫਿਰਦੇ ਅੱਧੀ ਰੋਟੀ ਦੇਣ ਲੱਗਿਆਂ ਨਖਰੇ ਕਰਦੇ ਆ ਆਪਾਂ ਇਹ ਵੇਖੋ ਕਰਨ ਵਾਲੀਆਂ ਸੇਵਾਵਾਂ ਤੁਸੀਂ ਸੁਣਦੇ ਹੀ ਹੋ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਖਾਂ ਕਦੀ ਕਦੀ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਖਾਂ ਬਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਕੀਤਾ ਹੀ ਕੱਖ ਨਹੀਂ ਫਿਰ ਜਿਹੜਾ ਕਰਨ ਵਾਲਾ ਕੰਮ ਸੀ ਕਰਨਾ ਸੀ ਉਹ ਅਸੀਸ ਦਿੰਦਾ ਮੇਰੀ ਹੈਲਪ ਕੀਤੀ ਹੈ ਅਸੀਸ ਦਿੰਦਾ ਮੇਰਾ ਆਪਰੇਸ਼ਨ ਕਰਾ ਦਿੱਤਾ 5000 ਰੁਪਈਆ ਲੱਗਣਾ ਸੀ ਮੈਂ ਮਰ ਚੱਲਿਆ ਸੀ ਦਰਦ ਹੁੰਦਾ ਸੀ ਮੇਰੇ ਰਸੌਲੀ ਸੀ ਮੇਰੇ ਪੱਥਰੀਆਂ ਸੀ ਉਹ ਅਸੀਸ ਦਿੰਦਾ ਇੱਥੇ ਜਿਨ੍ਹਾਂ ਨੂੰ ਖਵਾਇਆ ਉਹ ਗਾਲਾਂ ਕੱਢ ਰਹੇ ਨੇ ਕਿੱਥੇ ਯਾਰ ਰੋਕ ਕੇ ਬਹਿ ਜਾਂਦੇ ਨੇ ਪਿੱਛੇ ਵੀ ਰੋਕ ਲਿਆ ਮੈਂ ਲੇਟ ਹੋ ਰਿਹਾ ਇਹ ਤੇ ਗਾਲਾਂ ਕੱਢਦੇ ਨੇ ਗੱਡੀਆਂ 'ਚ ਬੈਠੇ ਵੀ ਧੱਕੇ ਨਾਲ ਹੀ ਰੋਕੀ ਜਾਂਦੇ ਨੇ ਅਸੀਸ ਨਹੀਂ ਮਿਲੀ ਅਸੀਸ ਲੈਣੀ ਸੀ ਇਹਦੀ ਲੋੜ ਸੀ ਤੇ ਯਾਦ ਕਰੋ ਉਹਨਾਂ ਸਾਹਿਬਜ਼ਾਦਿਆਂ ਨੂੰ ਕਿੱਡੀ ਵੱਡੀ ਕੁਰਬਾਨੀ ਕਿਵੇਂ ਵਜੀਦੇ ਨੂੰ ਡਟ ਕੇ ਜਵਾਬ ਦਿੱਤਾ ਉਸ ਕੁਰਬਾਨੀ ਨੂੰ ਉਸ ਜਜ਼ਬੇ ਨੂੰ ਯਾਦ ਕਰਨਾ ਹੈ ਉਹਨਾਂ ਸੂਰਮਿਆਂ ਨੂੰ ਯਾਦ ਕਰਨਾ ਹੁੰਦਾ ਹੈ ਸੁਰਤ ਵਿੱਚ ਲਿਆਉਣਾ ਹੁੰਦਾ ਹੈ ਉਸ ਸਮੇਂ ਨੂੰ ਯਾਦ ਕਰਨਾ ਹੁੰਦਾ ਹੈ ਉਹ ਕਿਵੇਂ ਸੱਚ ਤੇ ਖੜੇ ਅਸੀਂ ਖੜਨਾ ਹੈ ਇਹ ਵੇਖਣਾ ਹੈ ਵੀ ਧਰਮ ਤੇ ਕਿਵੇਂ ਦ੍ਰਿੜ ਰਹੀਦਾ ਹੈ ਬਾਣ ਧਰਮ ਦੀ ਕਦੇ ਨਾ ਛੱਡੀਏ ਧਰਮ ਦੀ ਬਾਣ ਨਾ ਛੱਡੀਏ ਕਦੀ ਭਾਵੇਂ ਜ਼ਿੰਦਗੀ 'ਚ ਜਿੰਨੇ ਮਰਜ਼ੀ ਦੁੱਖੜੇ ਆ ਜਾਣ ਸਾਰਿਆਂ ਨੂੰ ਬੇਨਤੀ ਹੈ ਗੱਜ ਕੇ ਫੜਿਆ ਕਰੋ ਬਈ ਇੱਕ ਵਾਰੀ ਗੱਜ ਕੇ ਧਾਰਨਾ ਨਾਲ ਵੀ ਮਾਹੌਲ ਬਦਲ ਜਾਂਦਾ ਹੈ ਦੁੱਖੜੇ ਹਜ਼ਾਰ ਚੱਲੀਏ ਬਾਣ ਧਰਮ ਦੀ ਕਦੇ ਨਾ ਛੱਡੀਏ ਦੁੱਖੜੇ ਹਜ਼ਾਰ ਚੱਲੀਏ ਬਾਣ ਧਰਮ ਦੀ ਕਦੇ ਨਾ ਛੱਡੀਏ ਦੁੱਖੜੇ ਹਜ਼ਾਰ ਚੱਲੀਏ ਫੜੋ ਸਾਰੇ ਕਦੇ ਨਾ ਛੱਡੀ ਦੁੱਖੜੇ ਹਜ਼ਾਰ ਚੱਲੀ ਬਾਣ ਧਰਮ ਦੀ ਕਦੇ ਨਾ ਛੱਡੀ ਦੁੱਖੜੇ ਹਜ਼ਾਰ ਚੱਲੀ ਬਾਣ ਧਰਮ ਦੀ ਕਦੇ ਨਾ ਛੱਡੀ ਦੁੱਖੜੇ ਹਜ਼ਾਰ ਚੱਲੀ ਬਾਣ ਧਰਮ ਦੀ ਕਦੇ ਨਾ ਛੱਡੀ ਦੁੱਖੜੇ ਵਾਂਝੇ ਨਾ ਲਓ ਚੁੱਪ ਕਰਕੇ ਨਾ ਬੈਠੋ ਦੁੱਖੜੇ ਹਜ਼ਾਰ ਚੱਲੀਏ ਬਾਬਾ ਬਾਬਾ ਦੁੱਖੜੇ ਹਜ਼ਾਰ ਚੱਲੀਏ ਬਾਬਾ ਬਾਬਾ ਪੜੋ ਬਾਬਾ ਬਾਬਾ ਦੁੱਖੜੇ ਹਜ਼ਾਰ ਚੱਲੀਏ ਬਾਬਾ ਬਾਬਾ ਦੁੱਖੜੇ ਹਜ਼ਾਰ ਚੱਲੀਏ ਬਾਬਾ ਬਾਬਾ ਦੁੱਖੜੇ ਹਜ਼ਾਰ ਚੱਲੀਏ ਬਾਬਾ ਹੋਵੇ ਸੂਰਮੇ ਹੁੰਦਾ ਪੁਰਜਾ ਜੀ ਹੋਵੇ ਸੂਰਮਿਆਂ ਨੇ ਉਹਨਾਂ ਨੂੰ ਯਾਦ ਕਰਨਾ ਤੇਰੀ ਸਿੱਖਿਆ ਤੇ ਚੱਲੇ ਦਾਗ ਨਹੀਂ ਲਾਇਆ ਦਾਗ ਜੇ ਅਸੀਂ ਗਲਤ ਰਾਹ ਤੇ ਤੁਰਦੇ ਹਾਂ ਅੰਮ੍ਰਿਤਧਾਰੀ ਹੋ ਕੇ ਸਿੱਖੀ ਦਾ ਪਹਿਰਾਵਾ ਪਾ ਕੇ ਬਾਣਾ ਪਾ ਕੇ ਤੇ ਦਾਗ ਲੱਗਦਾ ਹੈ ਸਿੱਖੀ ਨੂੰ ਦਾਗ ਲੱਗਦਾ ਹੈ ਸਿੱਖ ਹੋ ਕੇ ਕੰਮ ਕਿੱਦਾਂ ਦੇ ਕਰਦਾ ਹੈ ਬਾਹਰੋਂ ਸਿੱਖ ਬਣ ਗਿਆ ਕਰਮ ਕਿੱਦਾਂ ਦੇ ਨੇ ਇਹ ਬਾਹਰੋਂ ਬਦਲਿਆ ਅੰਦਰੋਂ ਨਹੀਂ ਬਦਲਿਆ ਤੇ ਬਹੁਤ ਵਾਰ ਬੇਨਤੀ ਕੀਤੀ ਹੈ ਵਕੀਲ ਘਰ ਜੰਮ ਕੇ ਕੋਈ ਵਕੀਲ ਨਹੀਂ ਡਾਕਟਰ ਘਰ ਜੰਮ ਕੇ ਕੋਈ ਡਾਕਟਰ ਨਹੀਂ ਜੱਜ ਘਰ ਜੰਮ ਕੇ ਕੋਈ ਜੱਜ ਨਹੀਂ ਸਿੱਖਾਂ ਘਰ ਜੰਮ ਕੇ ਕੋਈ ਸਿੱਖ ਨਹੀਂ ਕੁਆਲੀਫਿਕੇਸ਼ਨ ਕੀ ਹੈ ਆਪਾਂ ਕਹਿੰਦੇ ਡਾਕਟਰ ਘਰ ਜੰਮ ਕੇ ਡਾਕਟਰ ਥੋੜਾ ਬਣ ਗਿਆ ਡਿਗਰੀ ਹੈ ਸਿੱਖਾਂ ਘਰ ਜੰਮ ਕੇ ਸਿੱਖ ਨਹੀਂ ਸਿੱਖੀ ਕਮਾਉਣੀ ਪੈਂਦੀ ਹੈ ਮਾਫ ਕਰਨਾ ਇੱਥੇ ਗੁਰੂ ਨਾਨਕ ਦੇ ਘਰ ਜੰਮ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨਹੀਂ ਬਣਿਆ ਗਿਆ ਘਰ ਜੰਮ ਕੇ ਨਹੀਂ ਉਹ ਬਾਹਰੋਂ ਆਏ ਸਿੱਖਿਆ ਤੇ ਚੱਲੇ ਉਹ ਹੋਰ ਨੇ ਪਿਰਥੀ ਚੰਦ ਘਰ ਜੰਮਿਆ ਉਹ ਨਹੀਂ ਗੁਰੂ ਉਹ ਘਰ ਜੰਮਿਆ ਇਸ ਕਰਕੇ ਸਿੱਖਿਆ ਤੇ ਚੱਲਣਾ ਪੈਣਾ ਸਤਿਗੁਰੂ ਕਹਿੰਦੇ ਕੀ ਹੈ ਸਾਨੂੰ ਸਮਝਾਉਂਦੇ ਕੀ ਹੈ ਬਸ ਸਿੱਖਿਆ ਤੇ ਚੱਲ ਰਹੇ ਹਾਂ ਤਾਂ ਸਿੱਖ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਗੁਰੂ ਦੀ ਮਰਜ਼ੀ ਮੁਤਾਬਕ ਚੱਲੇ ਤਾਂ ਸਿੱਖ ਹੈ ਤਾਂ ਗੱਲ ਬਣਦੀ ਹੈ ਫਿਰ ਨਹੀਂ ਵਿਕਾਰ ਨੇੜੇ ਆਉਂਦੇ ਫਿਰ ਕੋਈ ਖਰੀਦ ਨਹੀਂ ਸਕਦਾ ਸਾਨੂੰ ਹੁਣ ਤੇ ਆਪਾਂ ਵਿਕਾਊ ਮਾਲ ਹਾਂ ਪ੍ਰਧਾਨ ਬਣਾ ਦਿਓ ਭਾਵੇਂ ਤੂੜੀ ਵਾਲੇ ਕੋਠੇ ਦਾ ਹੀ ਬਣਾ ਦਿਓ ਆਪਾਂ ਤੇ ਵਿਕਾਊ ਹਾਂ ਜਿੱਥੇ ਮਰਜ਼ੀ ਲੈ ਜਾਓ ਆਪਾਂ ਤੇ ਆਪਣੀ ਸੇਲ ਲਾਈ ਫਿਰਦੇ ਹਾਂ ਇਹ ਸੱਚ ਹੈ ਇਹ ਸੱਚਾਈ ਹੈ ਇਹਦੇ 'ਚ ਕੋਈ ਝੂਠ ਨਹੀਂ ਆਪਾਂ ਤੇ ਤਿਆਰ ਬੈਠੇ ਹਾਂ ਵਿਕਣ ਨੂੰ ਪਰ ਗੁਰੂ ਦਾ ਸਿੱਖ ਵਿਕਾਊ ਨਹੀਂ ਹੁੰਦਾ ਸਤਿਗੁਰਾਂ ਦੇ ਸਿਧਾਂਤਾਂ ਤੇ ਚੱਲਣ ਵਾਲਾ ਅਸੂਲਾਂ ਤੇ ਚੱਲਣ ਵਾਲਾ ਵਿਕਾਊ ਨਹੀਂ ਹੁੰਦਾ ਤੇ ਵਿਕਈ ਨਹੀਂ ਸਭ ਜਾ ਕਮਾਲ ਹੋਵੇ ਜ਼ੋਰ ਲਾ ਲਿਆ ਸੀ ਵੇਖੋ ਵਜੀਦੇ ਕਿੰਨੇ ਲਾਲਚ ਦਿੱਤੇ ਉਹ ਕਹਿੰਦੇ ਫਿਰ ਕਿਹੜਾ ਮਰਨਾ ਨਹੀਂ ਮੌਤ ਤੇ ਫਿਰ ਵੀ ਆਉਣੀ ਹੈ ਪਰ ਐਸੀ ਮਰਨੀ ਮਰ ਜਾਾਂਗੇ ਮੁੜ ਮੁੜ ਨਾ ਮਰਨਾ ਪਵੇ ਤੇ ਉਹ ਮੈਂ ਫਿਲਮ ਮੈਂ ਵੀ ਸਾਹਿਬਜ਼ਾਦਿਆਂ ਵਾਲੀ ਵੇਖੀ ਹੈ ਤੁਹਾਡੇ 'ਚ ਵੀ ਬਹੁਤ ਸੱਜਣਾਂ ਨੇ ਵੇਖੀ ਹੈ ਜਦੋਂ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਕੋਲ ਆਉਂਦੇ ਨੇ ਮਾਤਾ ਜੀ ਸਾਨੂੰ ਕੱਲ੍ਹ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ ਮਾਤਾ ਜੀ ਨੇ ਕੀ ਕਿਹਾ ਕੋਈ ਗੱਲ ਨਹੀਂ ਬੱਚਿਓ ਨੀਹਾਂ ਜੀ ਚਿਣ ਦੇਣਗੇ ਮਾਰ ਥੋੜੀ ਦੇਣਗੇ ਏਦਾਂ ਹੀ ਕਿਹਾ ਉਹ ਨੀਹਾਂ ਜੀ ਚਿਣਨਗੇ ਮਾਰ ਥੋੜੀ ਦੇਣਗੇ ਇਹ ਨੁਕਤਾ ਬੜਾ ਕਮਾਲ ਦਾ ਬੜੀ ਗੱਲ ਕਮਾਲ ਦੀ ਬਈ ਮਾਰ ਨਹੀਂ ਸਕਦਾ ਨੀਹਾਂ ਜੀ ਚਿਣ ਦੇਣਗੇ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕਰਨ ਵਾਲੇ ਹੋ ਬਾਬਾ ਜਰਨੈਲ ਸਿੰਘ ਨੂੰ ਮਾਰ ਕੇ ਵਿਖਾਓ ਨਹੀਂ ਮਾਰ ਸਕਦੇ ਤੁਸੀਂ ਇਹ ਨਹੀਂ ਸੋਚ ਮਰਦੀ ਕਦੀ ਸੋਚ ਨਹੀਂ ਮਰੇਗੀ ਸਾਹਿਬਜ਼ਾਦੇ ਨਹੀਂ ਖਤਮ ਹੋ ਸਕਦੇ ਕਦੀ ਉਹ ਸੋਚ ਅੱਜ ਹੈ ਉਹ ਵਿਚਾਰਧਾਰਾ ਨਹੀਂ ਮਰਦੀ ਹੁੰਦੀ ਉਹ ਤੇ ਅਮਰ ਹੋ ਜਾਂਦੀ ਹੈ ਵਿਚਾਰ ਸਰੀਰ ਨੇ ਤੇ ਇੱਕ ਦਿਨ ਤੇ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਇਹ ਤੇ ਜੰਮਦਾ ਮਰਦਾ ਸਰੀਰ ਦੀ ਗੱਲ ਹੈ ਉਹ ਅੰਦਰਲਾ ਅਮਰ ਹੈ ਉਹ ਸਦਾ ਲਈ ਅਮਰ ਹੋ ਗਏ ਤੁਸੀਂ ਸੁਣਿਆ ਸੀ ਮਲੋਹ ਦੇ ਦੀਵਾਨ ਵਿੱਚ ਭਾਈ ਕੇਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ ਨਨਕਾਣਾ ਸਾਹਿਬ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਨਨਕਾਣਾ ਸਾਹਿਬ ਦਾ ਸਾਕਾ ਉੱਥੇ ਤੁਸੀਂ ਅਮਲੋਹ ਦੇ ਦੀਵਾਨ ਵਿੱਚ ਸੁਣਿਆ ਸੀ ਜ਼ਿਕਰ ਹੋਇਆ ਸੀ ਭਾਈ ਦਰਬਾਰਾ ਸਿੰਘ ਛੋਟੀ ਜੀ ਉਮਰ ਦਾ 9 ਸਾਲ ਦਾ ਬੱਚਾ ਲਿਖਦੇ ਨਹੀਂ ਸੀ ਨਾਂ ਉਹਦਾ ਜਥੇ ਬਣਾਏ ਜਾ ਰਹੇ ਸੀ ਪਿੰਡਾਂ ਦੇ ਵਿੱਚ ਭਾਈ ਦਲੀਪ ਸਿੰਘ ਭਾਈ ਲਛਮਣ ਸਿੰਘ ਧਾਰੋਵਾਲ ਦਲੀਪ ਸਿੰਘ ਸਾਹੋਵਾਲ ਵਰਗੇ ਗੁਰਮੁਖ ਉਹਨਾਂ ਵੇਲਿਆਂ ਦੇ ਵਿੱਚ ਪਿੰਡਾਂ ਵਿੱਚ ਪ੍ਰਚਾਰ ਕਰਦੇ ਨੇ ਸਿੰਘ ਸਭਾ ਲਹਿਰ ਦੇ ਮੋਢੀ ਮੁਖੀ ਕਹਿ ਲਓ ਮਹੰਤਾਂ ਨੂੰ ਕੱਢਿਆ ਜਿਨ੍ਹਾਂ ਨੇ ਗੁਰਦੁਆਰਿਆਂ 'ਚੋਂ ਮਹੰਤਾਂ ਨੂੰ ਕੱਢਿਆ ਤੇ ਉਹਨਾਂ ने जाके थां थां ते प्रचार कीता कहिंदे महंतां तों गुरुद्वारे आजाद कराने ने ननकाणा साहब आजाद कराना है ते पिंडां दे विच जा जा के दवान लांदे ने ते जिवें हुण वेखो दवान लगा है फिर एक लिस्ट बनदी सी कि जिन्हां ने शहीद होण वास्ते जाना है शहीदी जथा तुरेगा 20 फरवरी 1921 शहीदी जथा तुरेगा जिन्हां ने शहीद होना आओ भाई नां लिखा दिओ ऐदां हुंदा हुंदा सी हुण वेखो ਹੁਣ ਤੇ ਆ ਕਹਾਂਗੇ ਨਾ ਵੀ ਲਓ ਸੰਗਤ ਜੀ ਹੁਣ ਆਪ ਜੀ ਨੇ ਦੀਵਾਨ ਚ ਹਾਜ਼ਰੀ ਭਰ ਲਈ ਹੁਣ ਜਾਂਦੇ ਹੋਏ ਪ੍ਰਸ਼ਾਦਾ ਛਕ ਲਿਓ ਐਦਾਂ ਹੀ ਕਹਾਂਗੇ ਵੀ ਲੰਗਰ ਚ ਪ੍ਰਸ਼ਾਦਾ ਛਕ ਕੇ ਜਾਇਓ ਭਾਈ ਉੱਥੇ ਕੀ ਹੁੰਦਾ ਸੀ ਲਓ ਬਈ ਐਦਾਂ ਸ਼ਹੀਦਾਂ ਦੀਆਂ ਗੱਲਾਂ ਸੁਣਾ ਕੇ ਇਤਿਹਾਸ ਸੁਣਾ ਕੇ ਕੀ ਹੁੰਦਾ ਸੀ ਲਓ ਜੀ ਲਿਸਟ ਬਣਨ ਲੱਗੀ ਹੈ ਨਰੈਣੂ ਮਹੰਤ ਤੋਂ ਆਜ਼ਾਦ ਕਰਾਉਣਾ ਹੈ ਨਨਕਾਣਾ ਸਾਹਿਬ ਤੇ ਲਓ ਨਾਂ ਲਿਖਾਓ ਜਿਹੜੇ ਸ਼ਹੀਦ ਹੋਣ ਵਾਸਤੇ ਜਾਣਗੇ ਐਦਾਂ ਦੀ ਗੱਲ ਵੇਖੋ ਫਿਰ ਕਿੱਦਾਂ ਦੇ ਜਜ਼ਬੇ ਹੋਣੇ ਨੇ ਸਿੱਖਾਂ 'ਚ ਘਰ ਕੱਚੇ ਸੀ ਸਿੱਖ ਪੱਕੇ ਸੀ ਘਰ ਸਾਡੇ ਵਾਂਗੂ ਉਹ ਬਹੁਤੀਆਂ ਪੋਚਵੀਆਂ ਪੱਗਾਂ ਨਹੀਂ ਬੰਨਦੇ ਹੋਣੇ ਸਿੱਧੇ ਸਾਦੇ ਜੀ ਹੋਣਗੇ ਸ਼ੀਸ਼ੇ ਤੇ ਹੁੰਦੇ ਹੀ ਨਹੀਂ ਸੀ ਆਪਾਂ ਤਾਂ ਘੰਟਾ ਘੰਟਾ ਸ਼ੀਸ਼ੇ ਅੱਗੇ ਖੜੇ ਰਹਿੰਦੇ ਕਦੇ ਆਹ ਕਰੀਮ ਮੰਨ ਲਓ ਕਦੇ ਆਹ ਲਾ ਲਓ ਕਦੇ ਆਹ ਲੋਸ਼ਨ ਲਾ ਲਓ ਕਦੇ ਐਂ ਕਰ ਲਓ ਕਦੇ ਆਹ ਸੈੱਟ ਹੀ ਨਹੀਂ ਆਉਂਦਾ ਸਾਡਾ ਹਾਲ ਤੇ ਹੈ ਹਾਂ ਕਰਨ ਵਾਲਾ ਕੰਮ ਕਰ ਫਿਰ ਸਾਰਾ ਕੁਝ ਹੀ ਤੇਰਾ ਸੋਹਣਾ ਲੱਗੇ ਮਨ ਸੋਹਣਾ ਬਣਾ ਲੈ ਫਿਰ ਤੇ ਸਾਰਾ ਕੁਝ ਵਧੀਆ ਫਿਰ ਤੇ ਫੱਬਦੀ ਹੈ ਹਰ ਚੀਜ਼ ਫੱਬਦੀ ਹੈ ਦਸਤਾਰ ਹੋਵੇ ਕਿਰਦਾਰ ਨਾ ਹੋਵੇ ਦਸਤਾਰ ਦਾ ਕੀ ਫਾਇਦਾ ਦਸਤਾਰ ਸੋਹਣੀ ਹੈ ਕਿਰਦਾਰ ਹੈ ਹੀ ਨਹੀਂ ਫਿਰ ਕੀ ਵੀ ਗਾਲਾਂ ਵੀ ਉਵੇਂ ਹੀ ਕੱਢਦਾ ਗੰਦੀਆਂ ਗੰਦੀਆਂ ਕਹਿੰਦੇ ਨਿਕਲ ਜਾਂਦੀ ਪਤਾ ਹੀ ਨਹੀਂ ਲੱਗਦਾ ਫਿਰ ਦੱਸ ਤੇਰੀ ਦਸਤਾਰ ਨੂੰ ਕੀ ਕਰੀਏ ਜੀਵ ਤੇ ਕੰਟਰੋਲ ਕੋਈ ਨਹੀਂ ਜੀਵ ਤੇ ਕੰਟਰੋਲ ਨਹੀਂ ਖਾਣਾ ਕੀ ਹੈ ਨਹੀਂ ਖਾਣਾ ਇਹ ਨਹੀਂ ਪਤਾ ਅੰਮ੍ਰਿਤਧਾਰੀ ਹੋ ਕੇ ਤੇਰੀ ਗੱਡੀ 'ਚ ਕੈਸਟਾਂ ਕਿੱਦਾਂ ਦੀਆਂ ਨੇ ਤੇਰੇ ਫੋਨ ਵਿੱਚ ਟਿਊਨਾਂ ਕਿੱਦਾਂ ਦੀਆਂ ਨੇ ਕੀ ਫੀਡ ਕਰੀ ਫਿਰਦਾ ਹੈ ਕੀ ਵੇਖਦਾ ਹੈ ਕੀ ਸੁਣਦਾ ਹੈ ਦਸਤਾਰ ਵਾਲਿਆ ਚੰਗਿਆ ਕਿਰਦਾਰ ਬਣਾ ਦਸਤਾਰ ਸੋਹਣੀ ਲੱਗੇ ਕਿਰਦਾਰ ਚੰਗਾ ਹੈ ਦਸਤਾਰ ਫਿਰ ਸੋਹਣੀ ਲੱਗੇ ਦਸਤਾਰ ਚੰਗੇ ਵਿਚਾਰ ਵੀ ਫਿਰ ਅੰਦਰ ਹੋਣ ਦੋਵੇਂ ਹੋਣਗੇ ਤਾਂ ਗੱਲ ਬਣੇਗੀ ਵੇਖੋ ਉੱਠੋ ਬਈ ਇਦਾਂ ਕਹਿਣਾ ਉੱਠੋ ਲਿਖਾ ਦਿਓ ਨਾ ਕਮਾਲ ਸੀ ਵੇਖੋ ਨਾਂ ਲਿਖਾ ਦਿੰਦੇ ਸੀ ਤੇ ਕੇਰ ਸਿੰਘ ਨੇ ਨਾਂ ਲਿਖਾ ਦਿੱਤਾ ਆਰਮੀ ਚੋਂ ਰਿਟਾਇਰ ਹੋ ਕੇ ਆਇਆ ਸੀ ਜਰਗ ਪਿੰਡ ਸੀ ਉਹਦਾ ਭਾਈ ਕੇਰ ਸਿੰਘ ਦਾ ਜਰਗ ਪਿੰਡ ਦਾ ਸੀ ਮੁੜ ਕੇ ਉੱਧਰ ਚਲੇ ਗਏ ਸੀ ਨਨਕਾਣਾ ਸਾਹਿਬ ਵੱਲ ਪਾਕਿਸਤਾਨ 'ਚ ਉੱਧਰ ਚਲੇ ਗਏ ਸੀ ਹੈ ਇੱਥੋਂ ਦਾ ਜਨਮ ਸੀ ਭਾਈ ਕੇਰ ਸਿੰਘ ਸ਼ਹੀਦ ਕੇਰ ਸਿੰਘ ਉਹਨੇ ਨਾਂ ਲਿਖਾ ਦਿੱਤਾ 9 ਸਾਲ ਦਾ ਬੱਚਾ ਉਹ ਕਹਿੰਦਾ ਵੀ ਮੈਂ ਤੇ ਆਪ ਮੇਰਾ ਵੀ ਨਾਂ ਲਿਖੋ ਮੈਂ ਵੀ ਸ਼ਹੀਦ ਹੋਣਾ ਹੈ ਉਹ ਕਹਿੰਦੇ ਨਾ ਕਾਕਾ ਤੇਰਾ ਨਾਂ ਕਿਵੇਂ ਲਿਖਾਂਗੇ ਨਾ ਜੀ ਨਾ ਰੌਲਾ ਪਾਵੇ ਨਿੱਕਾ ਜਿਹਾ ਬੱਚਾ ਮੈਂ ਵੀ ਸ਼ਹੀਦ ਹੋਣਾ ਹੈ ਉਹਨਾਂ ਨੇ ਲਿਖਿਆ ਹੀ ਨਹੀਂ ਨਾਂ ਘਰ ਆ ਗਏ ਜਦੋਂ ਵਾਪਸ ਘਰ ਆਏ ਤੇ ਇਹ ਆ ਕੇ ਰੋਜ਼ ਕਹੀ ਜਾਵੇ ਨਹੀਂ ਮੈਨੂੰ ਮੇਰਾ ਤੁਸੀਂ ਨਾਂ ਕਿਉਂ ਨਹੀਂ ਲਿਖਾਇਆ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਸ਼ਹੀਦ ਹੋਣ ਲਈ ਮੈਂ ਵੀ ਜਾਵਾਂਗਾ ਇਹਦਾ ਪਿਤਾ ਕਹਿੰਦਾ ਚੱਲ ਕੋਈ ਨਹੀਂ ਤੇਰਾ ਨਾਂ ਜੇ ਨਹੀਂ ਵੀ ਲਿਖਿਆ ਗਿਆ ਤਾਂ ਵੀ ਕੋਈ ਨਹੀਂ ਜਿੱਦਣ ਸ਼ਹੀਦ ਹੋਣ ਜਾਣਾ ਤੈਨੂੰ ਲੈ ਜਾਵਾਂਗੇ ਨਾਲ ਐਦਾਂ ਕਹਿ ਦਿੱਤਾ ਬੱਚਾ ਚੁੱਪ ਕਰ ਗਿਆ ਕਹਿੰਦਾ ਠੀਕ ਹੈ ਫਿਰ ਕਹਿੰਦੇ ਉਹ ਸਮਾਂ ਆ ਗਿਆ ਜਿੱਦਣ ਨਨਕਾਣਾ ਸਾਹਿਬ ਜਾਣਾ ਹੈ ਸੁਨੇਹੇ ਮਿਲ ਗਏ ਵੀ ਚਲੋ ਬਈ ਜਥਾ ਲੈ ਕੇ ਚੱਲੀਏ ਕਰਤਾਰ ਸਿੰਘ ਝੱਬਰ ਵਰਗੇ ਗੁਰਮੁਖ ਉਹਨਾਂ ਵੇਲਿਆਂ ਦੇ ਯੋਧੇ ਕਰਤਾਰ ਸਿੰਘ ਝੱਬਰ ਵਰਗੇ ਭਾਈ ਦਲੀਪ ਸਿੰਘ ਸਾਹੋਵਾਲ ਵਰਗੇ ਲਛਮਣ ਸਿੰਘ ਧਾਰੋਵਾਲ ਲਛਮਣ ਸਿੰਘ ਧਾਰੋਵਾਲ ਦਾ ਇਹ ਜਥਾ ਸੀ ਜਿਹੜਾ ਜਾਣਾ ਸੀ ਕਹਿੰਦੇ ਵੀ ਆ ਜਾਓ ਕੇਰ ਸਿੰਘ ਨੂੰ ਸੁਨੇਹਾ ਮਿਲ ਗਿਆ ਵੀ ਚੱਲੀਏ ਹੁਣ ਆਪਾਂ ਤੁਰਨਾ ਹੈ ਉਹ ਤਿਆਰ ਹੋ ਰਿਹਾ ਹੈ ਮਾਤਾ ਪਿਤਾ ਨੂੰ ਫਤਿਹ ਆਪਣੀ ਮਾਂ ਨੂੰ ਫਤਿਹ ਬੁਲਾਉਣ ਲੱਗਿਆ ਇਹਦੀ ਮਾਂ ਛੋਟੇ ਜਿਹੇ ਦੀ 20 ਦਿਨ ਦਾ ਸੀ ਜਿੱਦਣ ਦਰਬਾਰਾ ਸਿੰਘ ਦੀ ਮਾਂ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲਿਆ ਸੀ ਤੇ ਇਹ ਆਇਆ ਭੱਜ ਕੇ ਕਹਿੰਦਾ ਬਾਪੂ ਮੈਂ ਵੀ ਜਾਣਾ ਹੈ ਨਹੀਂ ਕਾਕਾ ਨਹੀਂ ਤੂੰ ਨਹੀਂ ਜਾਣਾ ਕਹਿੰਦੇ ਤੂੰ ਤੇ ਬਚਨ ਕੀਤਾ ਸੀ ਵੀ ਮੈਂ ਤੈਨੂੰ ਲੈ ਕੇ ਜਾਵਾਂਗਾ ਹੁਣ ਬਚਨ ਕਰਕੇ ਮੁੱਕਰਨਾ ਮੈਂ ਵੀ ਸ਼ਹੀਦ ਹੋਣਾ ਨਹੀਂ ਕਾਕਾ ਬੜਾ ਔਖਾ ਹੈ ਰਹਿਣ ਦੇ ਤੂੰ ਨਹੀਂ ਤੈਨੂੰ ਨਹੀਂ ਲੈ ਕੇ ਜਾਣਾ ਉਹ ਤੇ ਕਹਿੰਦਾ ਨਾ ਬਾਪੂ ਮੈਂ ਜਾਣਾ ਤੂੰ ਨਕਲੀ ਸਿੱਖ ਹੈ ਤੂੰ ਮੈਨੂੰ ਬਚਨ ਕੀਤਾ ਸੀ ਮੁੱਕਰ ਕਿਦਾਂ ਬਚਨ ਕਰਕੇ ਇੰਨੀ ਜਿੱਦ ਕੀਤੀ ਬੱਚੇ ਨੇ ਪਿਓ ਫਿਰ ਆਖਰ ਕੇਰ ਸਿੰਘ ਕਹਿੰਦਾ ਹੈ ਚੱਲ ਫਿਰ ਤੂੰ ਮੰਨਣੀ ਤੇ ਹੈ ਨਹੀਂ ਚੱਲ ਫਿਰ ਨਾਲ ਵੇਖੋ ਫਿਰ ਸਾਰੇ ਪਰਿਵਾਰ ਨੂੰ ਜਿੱਥੇ ਪੁੱਤ ਨੂੰ ਤੋਰਿਆ ਉੱਥੇ ਪੋਤੇ ਨੂੰ ਵੀ ਨਾਲ ਤੋਰਤਾ ਬੇਬੇ ਨੇ ਕਹਿੰਦੀ ਲੈ ਜਾ ਫਿਰ ਹੁਣ 9 ਸਾਲ ਦਾ ਬੱਚਾ ਜੇ ਉਦਾਂ ਦੇ ਪਰਿਵਾਰ ਵਾਲੇ ਹੁੰਦੇ ਭਾਵੇਂ ਅੰਦਰ ਬੰਦ ਕਰ ਦਿੰਦੇ ਪਰ ਨਾ ਕਹਿੰਦੇ ਲੈ ਜਾ ਪੜਦੇ ਹੀ ਹੋ ਤਨ ਜਿਗਰੇ ਮਾਵਾਂ ਦੇ ਤਨ ਜਿਗਰੇ ਮਾਵਾਂ ਦੇ ਤਨ ਜਿਗਰੇ ਮਾਵਾਂ ਦੇ ਤਨ ਜਿਗਰੇ ਮਾਵਾਂ ਦੇ ਤਨ ਜਿਗਰੇ ਮਾਵਾਂ ਦੇ ਤਨ ਜਿਗਰੇ ਮਾਵਾਂ ਦੇ ਨਾਲੇ ਲਾਲ ਕਰਮ ਲਈ ਨਾਲੇ ਲਾਲ ਕਰਮ ਲਈ ਵਾਰੇ ਨਾਲੇ ਲਾਲ ਕਰਮ ਲਈ ਵਾਰੇ ਜਿਆਨੇ ਲਾਲ ਕਰਮ ਲਈ ਵਾਰੇ ਨਾਲੇ ਲਾਲ ਕਰਮ ਲਈ ਵਾਰੇ ਧੰਨ ਗੁਰਬਾਣੀ ਆਖਦੀ ਜਿਨ੍ਹਾਂ ਮਾਵਾਂ ਨੇ ਭਗਤ ਸੁਖ ਜੰਮੇ ਧੰਨ ਗੁਰਬਾਣੀ ਧੰਨ ਗੁਰਬਾਣੀ ਆਖਦੀ ਜਿਨ੍ਹਾਂ ਮਾਵਾਂ ਨੇ ਭਗਤ ਸੁਖ ਜੰਮੇ ਧੰਨ ਗੁਰਬਾਣੀ ਆਖਦੀ ਜਿਨ੍ਹਾਂ ਮਾਵਾਂ ਨੇ ਭਗਤ ਸੁਖ ਜੰਮੇ ਪੜੋ ਤੁਰਿਆ ਭਾਈ ਕੇਰ ਸਿੰਘ ਤੇ ਚੱਲਦੇ ਚੱਲਦੇ ਉਹ ਜਿੱਥੇ ਵੇਟ ਕਰਦੇ ਨੇ 200 ਸਿੰਘ ਇਹ ਅੱਪੜ ਗਏ ਤੇ ਜਿਹੜਾ ਵੱਡਾ 2200 ਸਿੰਘਾਂ ਦਾ ਜਥਾ ਤੁਰਨਾ ਸੀ ਉਹ ਰੁਕ ਗਿਆ ਉੱਥੇ ਇਕੱਠੇ ਹੋਣਾ ਨਹਿਰ ਦੀ ਝਾਲ ਪੈਂਦੀ ਸੀ ਉੱਥੇ ਇਕੱਠੇ ਹੋਣਾ ਸੀ ਇਹਨਾਂ ਸਾਰੇ ਜਦੋਂ ਇਦਾਂ ਇਕੱਠੇ ਹੋ ਗਏ ਸਾਰੇ ਸਾਰਾ ਜਥਾ ਇਹ 200 ਸਿੰਘ ਪਹੁੰਚ ਗਏ ਉਹ 2200 ਸਿੰਘ ਰੁਕ ਗਏ ਉਦੋਂ ਨਾ ਤੇ ਆ ਟੈਲੀਫੋਨ ਹੁੰਦੇ ਸੀ ਏਡੀ ਕੋਈ ਇੱਕ ਦੂਜੇ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕੋਈ ਜਾ ਕੇ ਹੀ ਸੁਨੇਹਾ ਦਿੰਦਾ ਸੀ ਤੁਰ ਕੇ ਪੈਦਲ ਜਾਂਦੇ ਸੀ ਪੰਥ ਨੇ ਫੈਸਲਾ ਕੀਤਾ ਵੀ ਤਾਰੀਖ ਬਦਲਾਂਗੇ ਨਰੈਣੂ ਮਹੰਤ ਦੇ ਬੰਦਿਆਂ ਨੇ ਬਹੁਤ ਸਾਰੇ ਉੱਥੇ ਇਕੱਠੇ ਹੋ ਗਏ ਨੇ ਛਵੀਆਂ ਗੰਡਾਸੇ ਤੇਲ ਦੇ ਪੀਪੇ ਭਰ ਕੇ ਰੱਖੇ ਹੋਏ ਨੇ ਨੁਕਸਾਨ ਕਰਨਗੇ ਹਥਿਆਰ ਉਹਨਾਂ ਦੇ ਕੋਲ ਨੇ ਉਹ ਕੌਮ ਦਾ ਨੁਕਸਾਨ ਕਰ ਦੇਣਗੇ ਆਪਾਂ ਜਾਣਾ ਨਹੀਂ ਏਦਾਂ ਫੈਸਲਾ ਕਰ ਲਿਆ ਵੀ ਤਕੜਾ ਜਥਾ 5-7 ਹਜ਼ਾਰ ਦਾ ਲੈ ਕੇ ਜਾਵਾਂਗੇ 2500 ਨੇ ਨਹੀਂ ਜਾਣਾ ਹੁਣ ਇਹ ਸੁਨੇਹਾ ਜਿਹੜੇ ਬੰਦੇ ਨੂੰ ਭੇਜਿਆ ਉਹ ਪਹੁੰਚਿਆ ਨਹੀਂ ਉੱਥੇ, ਲੇਟ ਹੋ ਗਿਆ, ਇਹ 200 ਪਹੁੰਚ ਗਏ, ਵੱਡਾ ਜਥਾ ਤੇ ਰੁਕ ਗਿਆ ਜਿਹੜਾ 2200 ਵਾਲਾ, ਇਹ 200 ਪਹੁੰਚ ਗਏ। ਏਦਾਂ ਬੈਠੇ ਉਡੀਕਦੇ ਰਹੇ ਉਡੀਕਦੇ ਰਹੇ, ਆਖਿਰਕਾਰ ਕੀ ਕਰੀਏ, ਫਿਰ ਨਿੱਕਾ ਜਿਹਾ ਇਤਿਹਾਸ ਪੜ੍ਹ ਕੇ ਵੇਖਿਓ, ਦਰਬਾਰਾ ਸਿੰਘ ਨੇ ਉੱਚੀ ਸੁਰ ਵਿੱਚ ਸ਼ਬਦ ਪੜ੍ਹਿਆ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਉਹਨੇ ਬੱਚੇ ਨੇ ਐਸਾ ਹੌਸਲਾ ਬੰਨ ਦਿੱਤਾ, ਕਹਿੰਦੇ ਹੁਣ ਘਰੋਂ ਅਰਦਾਸ ਕਰਕੇ ਤੁਰੇ ਆ, ਹੁਣ ਪਿੱਛੇ ਨਹੀਂ ਮੁੜਨਾ, ਹੁਣ ਸ਼ਹੀਦ ਹੋਵਾਂਗੇ ਜ਼ਰੂਰ। ਤੇ ਉਹ ਦਰਬਾਰਾ ਸਿੰਘ ਸੀ ਜਿਹੜਾ ਪ੍ਰੇਰ ਕੇ ਲੈ ਗਿਆ, ਸਾਰਿਆਂ ਦਾ ਹੌਸਲਾ ਬੰਨ ਦਿੱਤਾ, ਚੱਲੋ ਚਲੀਏ ਹੁਣ ਨਹੀਂ ਪਿੱਛੇ ਹਟਣਾ। ਉਹ ਦਰਬਾਰਾ ਸਿੰਘ 9 ਸਾਲ ਦੀ ਉਮਰ ਦਾ। ਆਓ ਮੈਂ ਅੱਗੇ ਥੋੜੀ ਜਿਹੀ ਬੇਨਤੀ ਕਰ ਦਿਆਂਗਾ, ਪੰਜ ਪਿਆਰੇ ਸਟੇਜ ਤੇ ਆਉਣਗੇ, ਉੱਠਣਾ ਨਹੀਂ ਕਿਸੇ ਨੇ। ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹੋ, ਬੀਬੀਆਂ ਨੂੰ ਬੇਨਤੀ ਹੈ ਬਹਿ ਜਾਓ, ਬੀਬੀ ਉੱਠੋ ਨਾ, ਤੁਹਾਨੂੰ ਪਤਾ ਹੀ ਹੈ ਪੰਜ ਪਿਆਰੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਲਈ ਹੈ, ਸਾਰੇ ਜੀ ਆਇਆਂ ਨੂੰ ਕਹੀਏ ਵਧਾਈਆਂ ਦੇਈਏ ਸੰਗਤ ਨੂੰ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਨੇ, ਤੇ ਰਸਤੇ ਦੇ ਵਿੱਚ ਇੱਥੇ ਰਾਹ ਵਿੱਚ ਸੰਗਤ ਜਿਹੜੀ ਹੈ ਅੰਮ੍ਰਿਤ ਛਕਣ ਵਾਲੀ ਰਾਹ ਵਿੱਚ ਬੈਠ ਜਾਏਗੀ, ਬਾਕੀ ਸਾਰੀ ਸੰਗਤ ਉੱਠਣਾ ਨਹੀਂ, ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ ਪਿਆਰ ਨਾਲ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ। ਭਾਗਾਂ ਵਾਲੇ ਹਨ ਜਿਹੜੇ ਅੱਜ ਸਤਿਗੁਰ ਜੀ ਦੇ ਬਣ ਕੇ ਆਏ ਆ, ਤੇ ਸੱਚੇ ਪਾਤਸ਼ਾਹ ਮਿਹਰ ਕਰਨ ਗੁਰੂ ਘਰ ਚ ਦਾਖਲਾ ਲੈ ਲਿਆ, ਹੁਣ ਤੋੜ ਨਿਭ ਜਾਏ। ਨਿਭ ਜਾਣ ਕਲਗੀਆਂ ਵਾਲੇ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਣ ਕਲਗੀਆਂ ਵਾਲੇ ਚਰਨਾਂ ਦੇ ਨਾਲ ਲੱਗੀਆਂ, ਬੋਲੋ ਸਾਰੇ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਣ ਕਲਗੀਆਂ ਵਾਲੇ ਚਰਨਾਂ ਦੇ ਨਾਲ ਲੱਗੀਆਂ। ਬੜੋ ਬੋਲੋ ਸਾਰੇ ਪੜੋ, ਚੁੱਪ ਕਰਕੇ ਨਾ ਬੈਠੋ, ਸਾਰੇ ਭਾਈ ਪੜੋ ਸਤਿਗੁਰ ਜੀ ਦੀ ਮਿਹਰ ਨਾਲ 602 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਜਿਹੜੇ ਜਿਹੜੇ ਗੁਰੂ ਵਾਲੇ ਬਣ ਕੇ ਆਏ ਸਿੰਘ ਸਜੇ ਬਹੁਤ ਵਧਾਈਆਂ ਪਿੱਛੇ ਨਾ ਹਟਿਓ ਹੁਣ ਲੜ ਲੱਗੇ ਆ ਤੇ ਲੱਗੇ ਰਹਿਣਾ ਔਖਾ ਹੈ ਸਤਿਗੁਰ ਦੇ ਦੱਸੇ ਰਾਹ ਤੇ ਤੁਰਨਾ ਪਰ ਤੁਰੇ ਆ ਤੇ ਫਿਰ ਹੁਣ ਪਿੱਛੇ ਨਹੀਂ ਹਟਣਾ ਸ਼ੁਰੂ ਵਿੱਚ ਬੇਨਤੀ ਕੀਤੀ ਤੋੜ ਨਿਭਾਵੀ ਮਾਲਕਾ ਅਸੀਂ ਤੇਰੇ ਚਰਨਾਂ ਦੇ ਨਾਲ ਸਤਿਗੁਰੂ ਤੁਹਾਡੇ ਬਣੇ ਆ ਬਸ ਹੁਣ ਆਖਰੀ ਸਾਹ ਤੱਕ ਦਾਤਾ ਜੀ ਦਾਤਾ ਜੀ ਜਦੋਂ ਮੇਰੀ ਜਾਨ ਨਿਕਲੇ ਦਾਤਾ ਜੀ ਜਦੋਂ ਮੇਰੀ ਜਾਨ ਨਿਕਲੇ ਦਾਤਾ ਜੀ ਜਦੋਂ ਮੇਰੀ ਜਾਨ ਨਿਕਲੇ ਦਾਤਾ ਜੀ ਬੜਿਆ ਕਰੋ ਮੇਰੀ ਜਾਨ ਨਿਕਲੇ ਦਾਤਾ ਜੀ ਜਿਨ੍ਹਾਂ ਨੂੰ 602 ਪ੍ਰਾਣੀਆਂ ਦੇ ਅੰਮ੍ਰਿਤ ਛਕਣ ਦਾ ਚਾਅ ਸ਼ਰਮ ਨਾ ਕਰਿਓ ਬਾਹਾਂ ਖੜੀਆਂ ਰੱਖਿਓ ਬਈ ਬੋਲੇ ਸੋਨਿਹਾਲ ਸ੍ਰੀ ਅਕਾਲ ਰਾਜ ਕਰੇਗਾ ਫੂਲ ਦੇ ਨਿਸ਼ਾਨ ਸਜਦੇ ਦੀਵਾਨ ਮਹਾਰਾਜ ਦੀ ਮਿਹਰ ਨਾਲ ਸਤਿਗੁਰ ਜੀ ਦੀ ਕਿਰਪਾ ਨਾਲ ਹਰ ਸੰਗਰਾਮ ਤੇ ਹੀ ਸੁਣੋ ਬਈ ਹੁਣ ਸੁਣੋ ਬਈ ਹੁਣ ਸੁਣੋ ਹਰ ਸੰਗਰਾਮ ਤੇ ਹੀ ਅੰਮ੍ਰਿਤ ਸੰਚਾਰ ਕਈ ਸਾਲਾਂ ਤੋਂ ਹੀ ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਮਹੀਨੇ ਬਾਅਦ ਇੱਥੇ ਔਰ ਇੱਕ ਇੱਕ ਦੋ ਦੋ ਦਿਨ ਬਾਅਦ ਅੰਮ੍ਰਿਤ ਸੰਚਾਰ ਤੀਸਰੇ ਦਿਨ ਚੌਥੇ ਦਿਨ ਏਦਾਂ ਪਹਿਲਾਂ ਤਿੰਨ ਤਿੰਨ ਜਗ੍ਹਾ ਵੀ ਪ੍ਰੋਗਰਾਮ ਦਿਨ ਵਿੱਚ ਦੋ ਦੋ ਤਿੰਨ ਤਿੰਨ ਅੰਮ੍ਰਿਤ ਸੰਚਾਰ ਵੀ ਮਹਾਰਾਜ ਜੀ ਦੀ ਕਿਰਪਾ ਨਾਲ ਸਤਿਗੁਰ ਦੀ ਮਿਹਰ ਨਾਲ ਹੋਏ ਔਰ ਜਿਹੜੇ ਅੱਜ ਗੁਰੂ ਵਾਲੇ ਬਣ ਗਏ ਬਹੁਤ ਵਧਾਈ ਪੋਹ ਦਾ ਮਹੀਨਾ ਆਪਾਂ ਇਸ ਮਹੀਨੇ ਜਿੱਥੇ ਸਾਰੇ ਮਹੀਨੇ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਰਹੀਦਾ ਮਾਤਾ ਗੁਜਰ ਕੌਰ ਜੀ ਨੂੰ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਆਗਮਨ ਦਿਹਾੜਾ ਵੀ ਆ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਹਿਲਾਂ 5 ਜਨਵਰੀ ਨੂੰ ਮਨਾਉਂਦੇ ਰਹੇ ਫਿਰ 28 ਨੂੰ ਆਇਆ ਫਿਰ ਇਹ ਕਹਿੰਦੇ 5 ਨੂੰ ਮਨਾਓ ਹੁਣ ਫਿਰ ਕਹਿੰਦੇ 28 ਨੂੰ ਮਨਾਓ ਇਦਾਂ ਹੋਇਆ ਦੋ ਤਿੰਨ ਵਾਰੀ ਚਾਹੀਦਾ ਇਹਨਾਂ ਨੂੰ ਇੱਕ ਤਰੀਕਾ ਫਿਕਸ ਕਰ ਦਿਓ ਆਗੂ ਉਹ ਸਾਡੇ ਉਹ ਤੇ ਇੱਕ ਤਰੀਕਾ ਫਿਕਸ ਕਰ ਦਿਓ ਅਸੀਂ ਨਿੱਕੇ ਨਿੱਕੇ ਨਿਆਣਿਆਂ ਨੂੰ ਕਹਿਣ ਵਾਲੇ ਬਣੀਏ ਵੀ ਆਹ ਤਰੀਕ ਪੱਕੀ ਹੈ ਛੁੱਟੀਆਂ ਕਰਾਉਣ ਵਾਲੇ ਬਣੀਏ ਰੌਲਾ ਪਾਈਏ ਵੀ ਛੁੱਟੀ ਕਰੋ ਗੁਰੂ ਗੋਬਿੰਦ ਸਿੰਘ ਦੇ ਕਿ ਇਹਦੇ ਕਰਨਗੇ ਕੀ ਕਦੇ ਕੋਈ ਤਰੀਕ ਕਦੇ ਕੋਈ ਤਰੀਕ ਕਦੇ ਕੋਈ ਅਸੀਂ ਜਨਵਰੀ ਫਰਵਰੀ ਨੂੰ ਜ਼ਿਆਦਾ ਜਾਣਦੇ ਨੇ ਲੋਕ ਵੀ ਜਨਵਰੀ ਫਰਵਰੀ ਸਾਰਾ ਕੁਝ ਇਸ ਹਿਸਾਬ ਨਾਲ ਚੱਲ ਰਿਹਾ ਜਦੋਂ ਸਾਰਾ ਸਿਸਟਮ ਹੀ ਇੱਦਾਂ ਦਾ ਇਹ ਸਾਡੇ ਆਗੂਆਂ ਨੂੰ ਚਾਹੀਦਾ ਇਕੱਠੇ ਹੋ ਕੇ ਕਰੋ ਨਾਨਕਸ਼ਾਹੀ ਕੈਲੰਡਰ ਦਾ ਰੂਪ ਜੇ ਤੁਹਾਨੂੰ ਅਜੇ ਵੀ ਫਿੱਟ ਨਹੀਂ ਕਰੋ ਠੀਕ ਪਹਿਲਾਂ ਸਹੀ ਬਣ ਗਿਆ ਸੀ 5 ਜਨਵਰੀ ਪੱਕੀ ਹੋ ਗਈ ਸੀ ਹੁਣ 27 ਤਰੀਕ ਨੂੰ 28 ਦਾ ਨਗਰ ਕੀਰਤਨ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਿਹਾੜਾ ਕਿਹੜੀ ਤਰੀਕ ਦਾ 28 ਦਾ ਹੀ ਅਵਤਾਰ ਦਿਹਾੜਾ ਦੱਸੋ ਸ਼ਹੀਦੀ ਮਨਾਈਏ ਕਿ ਖੁਸ਼ੀ ਮਨਾਈਏ ਕੀ ਕਰੀਏ ਦੱਸੋ ਸ਼ਹੀਦੀ ਦਿਹਾੜਾ ਵੀ ਉਸੇ ਦਿਨ ਪ੍ਰਕਾਸ਼ ਦਿਹਾੜਾ ਵੀ ਉਸੇ ਦਿਨ ਪਰ ਇਹ ਤਾਂ ਇਹ ਸਾਡੇ ਆਗੂਆਂ ਦੀਆਂ ਕਮੀਆਂ ਨੇ ਸਾਡੀ ਕੌਮ ਇਹਨਾਂ ਵੱਲ ਵੇਖਦੀ ਹੈ ਵੀ ਕੁਝ ਕਰੋ ਇਦਾਂ ਦਾ ਸਿਸਟਮ ਬਣਾਓ ਅੱਜ ਨਿੱਕੇ ਨਿੱਕੇ ਬੱਚੇ ਅੱਜ ਅਸੀਂ ਪ੍ਰਚਾਰ ਕਰਨ ਵਾਲੇ ਹਾਂ ਸਾਨੂੰ ਇੰਨੀਆਂ ਤਰੀਕਾਂ ਯਾਦ ਨਹੀਂ ਰਹਿੰਦੀਆਂ ਹਰ ਸਾਲ ਤਰੀਕ ਬਦਲ ਜਾਂਦੀ ਹੈ ਸਾਨੂੰ ਯਾਦ ਨਹੀਂ ਰਹਿੰਦੀਆਂ ਇੰਨੀਆਂ ਤਰੀਕਾਂ ਕਿੱਥੋਂ ਯਾਦ ਕਰੀਏ ਇਹ ਚਾਹੀਦਾ ਹੈ ਸਾਡੇ ਆਗੂਆਂ ਨੂੰ ਵੀ ਇੱਕ ਤਰੀਕਾਂ ਪੱਕੀਆਂ ਕਰ ਦਿਓ ਅਸੀਂ ਚਾਹ ਨਾਲ ਵੀ ਹਾਂ ਆਹ ਤਰੀਕ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਆਉਂਦਾ ਹੁਣ ਵਿੱਚੇ ਹੀ ਆ ਰਿਹਾ ਬਿਆਨ ਅਖਬਾਰਾਂ ਦੇ ਵਿੱਚ ਆ ਰਿਹਾ ਇੱਕ ਆਗੂ ਵੱਲੋਂ ਆਇਆ 28 ਨੂੰ ਮਨਾਇਓ ਤੇ ਮਾਫ ਕਰਨਾ ਦੂਜੇ ਜਥੇਦਾਰ ਦਾ ਬਿਆਨ ਆ ਗਿਆ 5 ਨੂੰ ਮਨਾਇਓ ਇਹ ਕੌਮ ਜੋੜਨੀ ਹੈ ਕਿ ਤੋੜਨੀ ਆਗੂ ਕਾਹਦੇ ਲਈ ਥਾਪੀ ਦੇ ਨੇ ਵੀ ਇੱਕ ਕਰ ਦਿਓ ਬਸ ਇੱਕ ਫੈਸਲਾ ਇਕੱਠੇ ਹੋ ਕੇ ਲਓ ਇਹ ਕਰਨਾ ਚਾਹੀਦਾ ਹੁਣ ਜੇ ਸਾਡੇ ਵਰਗਾ ਗੱਲ ਕਰਦਾ ਸਾਨੂੰ ਕਹਿੰਦੇ ਕੱਲ੍ਹ ਦੇ ਨਿਆਣੇ ਮੱਤਾਂ ਦਿੰਦੇ ਨੇ ਲੈ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਪਤਾ ਹੈ ਕੱਲ੍ਹ ਦੇ ਨਿਆਣੇ ਨੇ ਪਰ ਨਹੀਂ ਪਤਾ ਪਰ ਜਿੰਨਾ ਕਰਨ ਜੋਗੇ ਆ ਕਰੀ ਜਾਂਦੇ ਆ ਵੀ ਆਓ ਬਈ ਆਓ ਹੌਲੀ ਹੌਲੀ ਥੋੜਾ ਥੋੜਾ ਅਸੀਂ ਮੁੱਕਰਦੇ ਨਹੀਂ ਆ ਵੀ ਅਸੀਂ ਬੜੇ ਆਗੂ ਆ ਜੀ ਅਸੀਂ ਤੁਹਾਡੇ ਨਹੀਂ ਪਰ ਆ ਜਿੰਨਾ ਕੁ ਮਾੜਾ ਮੋਟਾ ਹੁੰਦਾ ਹੈ ਪਰ ਆਓ ਰਲ ਕੇ ਕਰੀਏ ਥੋੜਾ ਥੋੜਾ ਕਰਾਂਗੇ ਤਾਂ ਹੀ ਗੱਲ ਬਣੇਗੀ ਸਾਰੇ ਇਕੱਠੇ ਹੋਈਏ ਇਕੱਠੇ ਹੋਈਏ ਇਹ ਨਿੱਕੇ ਨਿੱਕੇ ਨੁਕਤੇ ਨੇ ਮੈਂ ਬੇਨਤੀ ਕਰਦਾ ਹੁੰਦਾ ਕਿ ਯਤਨ ਕਰੀਏ ਆਪਾਂ ਇਕੱਠੇ ਹੋਈਏ ਇਹ ਬੜੀ ਲੋੜ ਹੈ ਅੱਜ ਇਕੱਠੇ ਹੋਈਏ ਆਪ ਹੀ ਜੇ ਅਸੀਂ ਮੌਲੀਆਂ ਬੰਨੀ ਫਿਰਦੇ ਹਾਂ ਫਿਰ ਇਹਨਾਂ ਨੇ ਤੇ ਬਣਾਉਣੀ ਇਹਨਾਂ ਨੇ ਤੇ ਕਹਿਣਗੇ ਹਿੰਦੂ ਹੀ ਨੇ ਸਿੱਖ ਵੀ ਵੱਖਰੀ ਕੌਮ ਕਾਹਦੀ ਹੈ ਮੌਲੀਆਂ ਬੰਨੀ ਫਿਰਦੇ ਨੇ ਨਗ ਪਾਈ ਫਿਰਦੇ ਨੇ ਸਾਰਾ ਕੁਝ ਕਰਦੇ ਨੇ ਆਪੋ ਦੇ ਮਹੀਨੇ 'ਚ ਵਿਆਹ ਨਹੀਂ ਕਰਨੇ ਕਈਆਂ ਨੇ ਸ਼ਗਨ ਵੀ ਨਹੀਂ ਲਾਉਣੇ ਵਿਆਹ ਨਹੀਂ ਕਰਨੇ ਜੇ ਪੁੱਛੋ ਵੀ ਕਿਉਂ ਨਹੀਂ ਕਰਨੇ ਕਹਿੰਦੇ ਪੋਹ ਦਾ ਮਹੀਨਾ ਹੈ ਇਸ ਕਰਕੇ ਨਹੀਂ ਵੀ ਸ਼ਹੀਦੀਆਂ ਹੋਈਆਂ ਨੇ ਇਹ ਡਰਾਏ ਹੋਏ ਨੇ ਕਹਿੰਦੇ ਪੋਹ ਦਾ ਮਹੀਨਾ ਮਾੜਾ ਹੁੰਦਾ ਹੈ ਇਹ ਤੇ ਅਸੀਂ ਪੜਦੇ ਪਾਉਂਦੇ ਹਾਂ ਵੀ ਸਿੱਖ ਜੀ ਤਾਂ ਨਹੀਂ ਕਰਦੇ ਸਿੱਖਾਂ ਨੂੰ ਦਰਦ ਬਹੁਤ ਹੈ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ ਤਾਂ ਨਹੀਂ ਵਿਆਹ ਕਰਦੇ ਇਹ ਤੇ ਸਾਡੇ ਵਰਗੇ ਪੜਦੇ ਪਾਉਂਦੇ ਹਾਂ ਪਰ ਅਸਲ ਗੱਲ ਤੇ ਡਰਦੇ ਨਹੀਂ ਕਰਦੇ ਵੀ ਕੁਝ ਹੋ ਨਾ ਜਾਵੇ ਹੋਰ ਗੁਰੂ ਗੋਬਿੰਦ ਸਿੰਘ ਨਾਲ ਜਾਂ ਸਾਹਿਬਜ਼ਾਦਿਆਂ ਨਾਲ ਪਿਆਰ ਨਹੀਂ ਹੈ ਵੀ ਤਾਂ ਨਹੀਂ ਵਿਆਹ ਕਰਦੇ ਇਹ ਤੇ ਡਰਦੇ ਨੇ ਡਰਦੇ ਮਾਰੇ ਨਹੀਂ ਕਰਦੇ ਵੀ ਕੁਝ ਹੋ ਜਾਏਗਾ ਪੋਹ ਦਾ ਮਹੀਨਾ ਪਰ ਵੇਖੋ ਨਿੱਕੇ ਜਾ ਉਹ ਨਿੱਕਾ ਜਿਹਾ ਦਰਬਾਰਾ ਸਿੰਘ ਸਾਰੇ ਜਥੇ ਨੂੰ ਧਰਵਾਸ ਬੰਨਿਆ ਕਹਿੰਦੇ ਚਲੋ ਚਲੀਏ ਅਰਦਾਸ ਕਰਕੇ ਆਇਆ ਹੁਣ ਪਿੱਛੇ ਨਹੀਂ ਮੁੜਨਾ ਚਾਹੀਦਾ ਫਿਰ ਅੱਗੇ ਲੱਗਿਆ ਸੀ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚ ਗਏ ਜਦੋਂ ਸੇਵਾਦਾਰ ਭੱਜ ਕੇ ਆ ਗਿਆ ਸਾਹ ਚੜਿਆ ਕਹਿੰਦੇ ਨਾ ਜਾਇਓ ਅੰਦਰ ਰਾਈਫਲਾਂ ਬੰਦੂਕਾਂ ਲੈ ਕੇ ਛਵੀਆਂ ਲੈ ਕੇ ਤੇਲ ਦੇ ਪੀਪੇ ਭਰੀ ਫਿਰਦੇ ਨੇ ਬੰਦੇ ਬੜੇ ਉਹਨੇ ਅੰਦਰ ਅੰਦਰ ਅੰਦਰ ਸ਼ਰਾਰਤੀ ਬੰਦੇ ਵਾੜੇ ਹੋਏ ਨੇ ਮਹੰਤ ਦੇ ਬੰਦੇ ਨਾ ਜਾਇਓ ਅੰਦਰ ਇਹ ਕਹਿੰਦੇ ਇਹ ਨਹੀਂ ਹੋ ਸਕਦਾ ਆਹ ਸਾਹਮਣੇ ਨਨਕਾਣਾ ਤੇ ਅਸੀਂ ਇੱਥੋਂ ਮੱਥਾ ਟੇਕ ਕੇ ਬਿਨਾਂ ਪਿੱਛੇ ਮੁੜ ਜਾਈਏ ਹੁਣ ਨਹੀਂ ਮੁੜ ਸਕਦੇ ਉੱਥੋਂ ਮੁੜ ਜਾਂਦੇ ਹੁਣ ਤੇ ਆਹ ਸਾਹਮਣੇ ਗੇਟ ਹੈ ਇੱਥੋਂ ਮੁੜ ਜਾਈਏ ਮੱਥਾ ਟੇਕ ਕੇ ਬਿਨਾਂ ਕਹਿੰਦੇ ਹੁਣ ਤੇ ਫਿਰ ਅਰਦਾਸ ਕਰ ਆਏ ਆ ਕੋਈ ਗੱਲ ਨਹੀਂ ਬਸ ਤੁਰ ਗਏ ਤੇ ਪੜ੍ਹੀ ਸੀ ਧਾਰਨਾ ਜੰਝ ਚੜੀ ਸ਼ਹੀਦਾਂ ਦੀ ਸੰਗਤੇ ਬਨ ਕੇ ਮੌਤ ਦੇ ਕਾਂਡੇ ਜੜੀ ਸ਼ਹੀਦਾਂ ਦੀ ਬਨ ਕੇ ਮੌਤ ਦੇ ਕਾਂਡੇ ਜੰਝ ਚੜੀ ਸ਼ਹੀਦਾਂ ਦੀ ਬਨ ਕੇ ਮੌਤ ਦੇ ਕਾਂਡੇ ਜੰਝ ਚੜੀ ਸ਼ਹੀਦਾਂ ਦੀ ਬਨ ਕੇ ਮੌਤ ਦੇ ਕਾਂਡੇ ਬੋਲੋ ਜੜੀ ਸ਼ਹੀਦਾਂ ਦੀ ਬਨ ਕੇ ਮੌਤ ਦੇ ਕਾਂਡੇ ਹੋ ਜਾ ਤੜੀ ਸੀਤਾ ਦੀ ਚੰਜ ਤੜੀ ਸੀਤਾ ਦੀ ਅੰਗਦੇ ਮੰਗ ਕੇ ਮੌਤ ਦੇ ਜਾਂਦੇ ਚੰਜ ਤੜੀ ਸੀਤਾ ਦੀ ਅੰਗਦੇ ਮੰਗ ਕੇ ਮੌਤ ਦੇ ਜਾਂਦੇ ਚੜੀ ਗੱਜ ਕੇ ਉਹ ਐਸੇ ਸ਼ਹੀਦੀ ਗਾਨੇ ਬੰਨ ਕੇ ਉਹ ਜਥਾ ਤੁਰਿਆ ਅੰਦਰ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਉਸ ਵੇਲੇ ਭਾਈ ਲਛਮਣ ਸਿੰਘ ਧਾਰੋਵਾਲ ਤਾਬਿਆ ਬੈਠਾ ਜਥੇਦਾਰ ਜਥੇਦਾਰ ਸੀ ਤਾਬਿਆ ਉਹ ਬਹਿ ਗਏ ਸਾਰੀ ਸੰਗਤ ਦਰਬਾਰ ਸਾਹਿਬ 'ਚ ਬਹਿ ਗਈ ਬਸ ਫਿਰ ਇਹਦੇ ਬੰਦਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੰਨੀਆਂ ਗੋਲੀਆਂ ਚਲਾਈਆਂ ਲਛਮਣ ਸਿੰਘ ਵੱਲ ਜਦੋਂ ਇੱਦਾਂ ਗੋਲੀ ਲੱਗੇ ਨਾ ਚਲਾਉਣ ਤੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਚ ਲੱਗੀ ਗੋਲੀ ਤੇ ਲਛਮਣ ਸਿੰਘ ਨੇ ਨਾ ਚੌਰ ਕਰਦਾ ਸੀ ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਜੱਫਾ ਮਾਰ ਲਿਆ ਕਹਿੰਦੇ ਪਾਪੀਓ ਇਹਦੇ ਸਿਰ ਤੇ ਰੋਟੀ ਖਾਂਦੇ ਹੋ ਇਹਨੂੰ ਤੇ ਬਖਸ਼ ਦਿਓ ਉਹ ਗੁਰੂ ਗ੍ਰੰਥ ਸਾਹਿਬ ਨੂੰ ਤੇ ਬਖਸ਼ ਦਿਓ ਐਦਾਂ ਐਦਾਂ ਜੱਫਾ ਮਾਰ ਲਿਆ ਬਾ ਫਿਰ ਵਿੰਨੀਆਂ ਗਈਆਂ ਬਾਹਾਂ ਉੱਥੇ ਬੈਠਾ ਸ਼ਹੀਦ ਹੋਇਆ ਕਿ ਉਹ ਜਦੋਂ ਭੱਜ ਦੌੜ ਮੱਚ ਗਈ ਕਹਿੰਦੇ ਨੇ ਬੱਚੇ ਨੂੰ ਕਿ ਦਰਬਾਰਾ ਸਿੰਘ ਨੂੰ ਕਿਸੇ ਨੇ ਫੜਿਆ ਬਾਂਹ ਤੋਂ ਛੇਤੀ ਛੇਤੀ ਅਲਮਾਰੀ 'ਚ ਬੰਦ ਕਰਤਾ ਬਾਹਰੋਂ ਲਾਤੀ ਕੁੰਦੀ ਅਲਮਾਰੀ 'ਚ ਬੰਦ ਕਰਤਾ ਵੀ ਬੱਚਾ ਹੈ ਰੌਲਾ ਪੈ ਗਿਆ ਸ਼ਹੀਦੀਆਂ ਹੋ ਰਹੀਆਂ ਨੇ ਤੇ ਜਦੋਂ ਅੰਦਰ ਬੰਦ ਕੀਤਾ ਨਹੀਂ ਸੀ ਅਜੇ ਬਾਹਰ ਹੈ ਕੇਰ ਸਿੰਘ ਨੂੰ ਗੋਲੀ ਲੱਗੀ ਇਹਦਾ ਪਿਤਾ ਸ਼ਹੀਦ ਹੋ ਗਿਆ ਪਿਓ ਨੂੰ ਸ਼ਹੀਦ ਹੁੰਦਿਆਂ ਵੇਖ ਲਿਆ ਦਰਬਾਰਾ ਸਿੰਘ ਅੰਦਰ ਕਰਤਾ ਬੰਦ ਰੌਲਾ ਪਾਵੇ ਅੰਦਰ ਮੈਂ ਆਪਣੇ ਪਿਓ ਨਾਲ ਸ਼ਹੀਦ ਹੋਣਾ ਸ਼ਹੀਦ ਮਰਦੇ ਨਹੀਂ ਮੈਂ ਪਿਓ ਨਾਲ ਸ਼ਹੀਦ ਹੋਣਾ ਸ਼ਹੀਦ ਮਰਦੇ ਨਹੀਂ ਮੈਂ ਸ਼ਹੀਦ ਹੋਣਾ ਇਦਾਂ ਹੀ ਕਰੀ ਜਾਵੇ ਅੰਦਰ ਜਦੋਂ ਸਾਰੇ ਸ਼ਹੀਦ ਕਰਤੇ ਉਹਨਾਂ ਨੇ ਖਤਮ ਕਰਤਾ ਸਾਰਾ ਕੁਝ ਤੇ ਉਹ ਵੇਖਦੇ ਨੇ ਵੀ ਆਵਾਜ਼ ਕਿੱਥੋਂ ਆਉਂਦੀ ਹੈ ਇੱਕ ਇਦਾਂ ਲੱਤਾਂ ਮਾਰਦਾ ਹੈ ਬਾਹਾਂ ਮਾਰਦਾ ਜ਼ੋਰ ਜਾਨਾ ਬੂਹਾ ਖੋਲੋ ਮੈਨੂੰ ਬਾਹਰ ਕੱਢੋ ਮੈਂ ਸ਼ਹੀਦ ਹੋਣਾ ਜਦੋਂ ਉਹਨਾਂ ਨੇ ਇਦਾਂ ਕੁੰਡੀ ਖੋਲੀ ਇੱਕਦਮ ਬੜੀ ਤੇਜ਼ ਬਾਹਰ ਨਿਕਲਿਆ ਬੜੀ ਤੇਜ਼ੀ ਨਾਲ ਜਦੋਂ ਬਾਹਰ ਨਿਕਲਿਆ ਤੇ ਇਹਨੇ ਆਉਣ ਸਾਰ ਬਾਹਰ ਮੈਂ ਆਪਣੇ ਪਿਤਾ ਨਾਲ ਸ਼ਹੀਦ ਹੋਣਾ ਉਹਨਾਂ ਨੇ ਫਿਰ ਤਰਸ ਨਹੀਂ ਕੀਤਾ ਇਦਾਂ ਬੱਚੇ ਨੂੰ ਚੁੱਕਿਆ ਇਹਦਾ ਪਿਤਾ ਕੇਰ ਸਿੰਘ ਉਹਦੀ ਲਾਸ਼ ਬਾਹਰ ਸੜ ਰਹੀ ਸੀ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਸੀ ਲਾਸ਼ ਸੜਦੀ ਦੇ ਉੱਤੇ ਕਹਿੰਦੇ ਉਹ ਹੈ ਤੇਰਾ ਪਿਓ ਵਿੱਚ ਜਾਣਾ ਪਿਓ ਕੋਲ ਜਾਣਾ ਆਪਣੇ ਪਿਤਾ ਕੋਲ ਜਾਣਾ ਹੈ ਕਹਿੰਦਾ ਜਾਣਾ ਹੈ ਆਪਣੇ ਪਿਤਾ ਨਾਲ ਸ਼ਹੀਦ ਹੋਣਾ ਮੈਨੂੰ ਛੱਡੋ ਮੈਂ ਸ਼ਹੀਦ ਹੋਣਾ ਹੈ ਬਸ ਜਦੋਂ ਉਹਨਾਂ ਨੇ ਇਦਾਂ ਫੜਿਆ ਪਲ ਦੀ ਚਿਖਾ ਦੇ ਵਿੱਚ ਸੁੱਟ ਦਿੱਤਾ ਦਰਬਾਰਾ ਸਿੰਘ 9 ਸਾਲ ਦੀ ਉਮਰ ਦਾ ਇਹ ਪਹਿਲਾ ਸ਼ਹੀਦ ਛੋਟੀ ਉਮਰ ਦਾ ਪਹਿਲਾ ਮਤਲਬ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸਭ ਤੋਂ ਛੋਟਾ ਬੱਚਾ ਜਿਹੜਾ ਸ਼ਹੀਦ ਹੋਇਆ ਸੀ ਦਰਬਾਰਾ ਸਿੰਘ ਨਾਂ ਸੀ ਉਹਦਾ ਤੇ ਉਹ ਇੱਕੋ ਹੀ ਗੱਲ ਕਹਿੰਦਾ ਸੀ ਸਾਹਿਬਜ਼ਾਦੇ ਵੀ ਤੇ ਸੀ ਨਾ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰਦਾ ਉਹ ਵੀ ਤੇ ਹੈ ਸੀ ਮੇਰੇ ਤੋਂ ਛੋਟੀ ਉਮਰ ਜੋਰਾਵਰ ਫਤਿਹ ਸਿੰਘ ਦੀ ਸੀ ਉਹ ਲੇਖੇ ਲੱਗ ਗਏ ਜਾਣ ਦਿਓ ਮੈਨੂੰ ਇਦਾਂ ਦੇ ਕੁਰਬਾਨੀਆਂ ਵਾਲੇ ਜਜ਼ਬਿਆਂ ਵਾਲੇ ਇਦਾਂ ਦੇ ਯੋਧੇ ਜਿਹੜਾ ਉਹਨੇ ਉਹਨਾਂ ਸੂਰਵੀਰਾਂ ਨੂੰ ਯਾਦ ਕਰਦੇ ਸੀ ਜਿਹੜੇ ਉਹਨਾਂ ਯੋਧਿਆਂ ਨੂੰ ਯਾਦ ਕਰਦੇ ਸੀ ਜਿਹੜੇ ਇਦਾਂ ਜਲੇਬੀਆਂ ਖਾ ਕੇ ਇਕੱਲੇ ਲੰਗਰਾਂ 'ਚ ਪਕੌੜੇ ਖਾ ਕੇ ਨਹੀਂ ਯਾਦ ਕੀਤਾ ਜਾਂਦਾ ਆ ਹੁਣ ਅਸੀਂ ਵੇਖਣੇ ਨੇ ਦਿਨ ਚੀਕਾਂ ਮਾਰਦੇ ਕਿਲਕਾਰੀਆਂ ਮਾਰਦੇ ਸਿਰ ਵੀ ਨਹੀਂ ਧਕੇ ਇਦਾਂ ਨਹੀਂ ਇਦਾਂ ਨਾ ਮਨਾਓ ਭਾਈ ਇਦਾਂ ਨਾ ਮਨਾਓ ਚੱਲੋ ਸਾਹਿਬਜ਼ਾਦਿਆਂ ਨੂੰ ਟੇਕੀਏ ਮੱਥਾ ਉਹ ਜੋ ਸਾਨੂੰ ਸਮਝਾ ਕੇ ਗਏ ਨੇ ਨਾ ਸਾਹਿਬਜ਼ਾਦੇ ਸਿਰ ਦੇ ਦਿਓ ਧਰਮ ਨਾ ਛੱਡਿਓ ਇਹੀ ਸਿੱਖਿਆ ਦਿੰਦੇ ਨੇ ਹੁਣ ਵੀ ਤੇ ਸਾਡੇ ਲਈ ਇਹੀ ਸਿੱਖਿਆ ਆਵਾਜ਼ ਤੇ ਉੱਥੋਂ ਅੱਜ ਵੀ ਇਹੀ ਆਉਂਦੀ ਹੈ ਨੀਹਾਂ ਵਿੱਚੋਂ ਲਾਲ ਬੋਲਦੇ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲਦੇ ਬੋਲੋ ਬਈ ਜਾਓ ਸਾਰੇ ਨੀਹਾਂ ਵਿੱਚੋਂ ਲਾਲ ਬੋਲ ਦੇ ਦਿਓ ਛੱਡਿਓ ਕਰ ਲੋ ਸਭ ਜਾਂਦਿਆਂ ਨੂੰ ਵੀ ਫਤਿਹਗੜ੍ਹ ਸਾਹਿਬ 27 ਤੇ 28 ਦੇ ਦੋ ਦੀਵਾਨ 26 ਤੇ 27 ਐਦਕੀ ਜਿਸ ਕੰਧ ਵਿੱਚ ਨੀਹਾਂ ਵਿੱਚ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਉਸੇ ਸਥਾਨ ਦੇ ਬਿਲਕੁਲ ਨਾਲ ਹੀ ਜਦੋਂ ਆਪਾਂ ਇੱਧਰੋਂ ਪਟਿਆਲੇ ਵੱਲੋਂ ਜਾਂਦੇ ਹਾਂ ਮੇਰੇ ਖਿਆਲ ਕਚਹਿਰੀਆਂ ਨੇ ਉੱਥੇ ਲਾਗੇ ਡੀਸੀ ਦਫ਼ਤਰ ਬਣਿਆ ਸਾਹਮਣੇ ਹੀ ਹੈ ਜਦੋਂ ਆਪਾਂ ਜਾਵਾਂਗੇ ਇੱਧਰੋਂ ਪਹਿਲਾਂ ਵਾਲੀ ਜਗ੍ਹਾ ਤੇ ਨਹੀਂ ਪਹਿਲਾਂ ਜੋਤੀ ਸਰੂਪ ਸਾਹਿਬ ਦੇ ਨੇੜੇ ਐਦਕੀ ਇਹ ਜਗ੍ਹਾ ਵੱਡਾ ਜਿਹੜਾ ਮੇਨ ਸਥਾਨ ਹੈ ਉਹਦੇ ਲਾਗੇ ਪੈ ਜਾਂਦੇ ਉੱਥੇ 26 ਤੇ 27 ਜਗ੍ਹਾ ਵੀ ਬੜੀ ਖੁੱਲੀ ਜਿੰਨੀ ਜਗ੍ਹਾ ਆਪਣੀ ਇਹ ਸਮਝ ਲਓ ਦੀਵਾਨ ਲੱਗਾ ਹੈ ਇੰਨੀ ਜਗ੍ਹਾ ਹੈ ਪੂਰੀ ਜਗ੍ਹਾ ਵਿੱਚ ਪੰਡਾਲ ਲਵਾ ਰਹੇ ਪੂਰਾ ਉਹਨੂੰ ਛੱਤ ਕੇ ਸਾਰੀ ਸੰਗਤ ਬੈਠ ਸਕੇ ਇਕੱਠ ਤੇ ਉੱਥੇ ਬਹੁਤ ਜ਼ਿਆਦਾ ਹੁੰਦਾ ਹੈ ਏਡਾ ਵੱਡਾ ਪੰਡਾਲ ਵੀ ਛੋਟਾ ਹੈ ਸਾਂਭਣ ਵਾਸਤੇ ਉਹ ਦਿਨ ਹੁੰਦਾ ਹੈ ਉਹ ਸਮਾਂ ਹੁੰਦਾ ਹੈ ਉਹ ਧਰਤੀ ਹੁੰਦੀ ਹੈ ਉਹ ਇਤਿਹਾਸ ਫਿਰ ਉਹ ਸਾਹਮਣੇ ਜਦੋਂ ਆਉਂਦਾ ਉਹ ਤੇ ਤੁਸੀਂ ਵੇਖਿਆ ਹੀ ਹੈ 2 ਸਾਲ ਪਹਿਲਾਂ ਆਪਾਂ ਇੱਕ ਵਾਰੀ ਪ੍ਰੋਗਰਾਮ ਉੱਥੇ ਕੀਤਾ ਸੋ ਉਹਦੇ ਵਾਸਤੇ ਹੁਣ ਪਹਿਲਾਂ ਪਰਮਿਸ਼ਨ ਨਹੀਂ ਸੀ ਦਿੰਦੇ ਹੁਣ ਇਹਨਾਂ ਨੇ ਹਾਂ ਕਰ ਦਿੱਤੀ ਮੈਂ ਤੇ 2-3 ਜਗ੍ਹਾ ਬੋਲਿਆ ਵੀ ਸਟੇਜ ਤੇ ਵੀ ਜੇ ਕਾਨਫਰੰਸਾਂ ਨੂੰ ਪਰਮਿਸ਼ਨ ਹੈ ਪ੍ਰਚਾਰ ਨੂੰ ਪਰਮਿਸ਼ਨ ਨਹੀਂ ਦੇਵੋਗੇ ਤੁਸੀਂ ਵੀ ਉੱਥੇ ਕਰਨਾ ਕੀ ਹੈ ਜੇ ਤੁਸੀਂ ਇਹਨੂੰ ਪਰਮਿਸ਼ਨ ਨੂੰ ਰੋਕ ਲਾਓਗੇ ਫਿਰ ਸਾਰੀਆਂ ਰੋਕਾਂ ਲਾਓ ਫਿਰ ਸਾਰਾ ਕੁਝ ਬੰਦ ਕਰੋ ਕੋਈ ਪਰਮਿਸ਼ਨ ਨਾ ਹੋਣਾ ਤੇ ਅੰਮ੍ਰਿਤ ਸੰਚਾਰ ਹੋਣਾ ਹੈ ਦੀਵਾਨ ਲੱਗਣੇ ਨੇ ਉਹਦੇ ਵਾਸਤੇ ਵੀ ਪਰਮਿਸ਼ਨ ਨਹੀਂ ਫਿਰ ਚਲੋ ਸਤਿਗੁਰੂ ਜੀ ਦੀ ਮਿਹਰ ਹੋਈ ਹੁਣ ਉਹਨਾਂ ਨੇ ਕਹਿ ਦਿੱਤਾ ਵੀ ਚਲੋ ਪ੍ਰੋਗਰਾਮ ਆਪਾਂ ਰਾਤ ਦਾ ਦੀਵਾਨ 8 ਵਜੇ ਸ਼ੁਰੂ ਹੋਏਗਾ 7 ਵਜੇ ਹੀ ਕਹਿ ਸਕ ਲੋ ਕਹਿ ਲਓ 7 ਵਜੇ ਤੋਂ ਲੈ ਕੇ ਫਿਰ ਲਾਈਵ ਟੈਲੀਕਾਸਟ ਵੀ ਚੈਨਲਾਂ ਉੱਤੇ ਵੀ ਬਾਣੀ ਨੈੱਟ ਦੇ ਉੱਤੇ ਸਾਹਿਬ ਟੀਵੀ ਨੈੱਟ ਦੇ ਉੱਤੇ ਵੀ ਫਤਿਹ ਚੈਨਲ ਚੱਲਦਾ ਉਹਦੇ ਤੇ ਵੀ ਬਾਹਰਲਿਆਂ ਦੇਸ਼ਾਂ 'ਚ ਵੀ ਜਿਹੜੇ ਚੈਨਲ ਚੱਲਦੇ ਨੇ ਸਾਰਿਆਂ 'ਤੇ ਉਹ ਲਾਈਵ ਟੈਲੀਕਾਸਟ ਹੋਏਗਾ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਨੇ ਪੋਹ ਦੇ ਮਹੀਨੇ ਵਿੱਚ 4 ਆਪਾਂ ਗੁਰੂ ਸਾਹਿਬ ਜੀ ਦੇ ਬਚਨ ਜੋ ਕਿ ਪੰਗਤੀਆਂ ਫਿਰ ਅਗਲੀ ਹੁਣ ਨਾਲ ਨਾਲ ਕਿਉਂਕਿ ਸਮਾਪਤੀ ਦਾ ਸਮਾਂ ਹੈ ਇਹ ਮੈਂ ਬੇਨਤੀ ਸਭ ਨੂੰ ਕਰਾਂਗਾ ਕਿ ਅਰਦਾਸ ਦੇ ਵਿੱਚ ਹਾਜ਼ਰੀ ਕਿਉਂਕਿ 4 ਵਜੇ ਬਹੁਤਾ ਕੁ ਵੇਲਾ ਤਾਂ ਨਾ ਹੋਇਆ ਵੈਸੇ 2.5 ਘੰਟੇ ਆਪਾਂ ਨੂੰ ਦੀਵਾਨ 'ਚ ਹੋ ਗਏ ਸ਼ੁਰੂ 1:30 ਵਜੇ ਕੀਤਾ ਸੀ 2:30 ਤੋਂ ਤਾਂ ਉੱਪਰ ਜਾ ਰਿਹਾ ਨਾ ਸਮਾਂ ਪਰ ਇਸ ਕਰਕੇ ਮੈਂ ਅਰਜ਼ ਕਰ ਰਿਹਾ ਕਿ 5-4 ਮਿੰਟ ਬਸ ਬਖਸ਼ੋ ਅਰਦਾਸ ਪੂਰੀ ਸਮਾਪਤੀ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚੱਲਾਂਗੇ ਕਾਹਲ ਨਾ ਕਰੋ ਘਰ ਕਿਤੇ ਭੱਜ ਨਹੀਂ ਚੱਲੇ ਵਿਆਹਾਂ 'ਤੇ ਜਾਂਦੇ ਹਾਂ ਸਾਰੀ ਸਾਰੀ ਰਾਤ ਭੰਗੜੇ ਪੈਂਦੇ ਰਹਿੰਦੇ ਨੇ ਉਦੋਂ ਵੀ ਸਭ ਕੁਝ ਭੁੱਲਿਆ ਹੋਇਆ ਹੋਇਆ ਕਿੰਨਾ ਲੇਟ ਹੋ ਜਾਣਾ ਕਿੰਨਾ ਹਨੇਰਾ ਪੈ ਜਾਣਾ ਆਪਾਂ ਉਦੋਂ ਕੁਛ ਨਹੀਂ ਵੇਖਦੇ ਇੱਥੇ ਆਪਾਂ ਢਿੱਲ ਨਾ ਕਰੀਏ ਨਿਕਲ ਹੀ ਜਾਣਾ ਚਲੇ ਹੀ ਜਾਣਾ ਘਰ ਕਿਤੇ ਭੱਜ ਨਹੀਂ ਚੱਲੇ ਪਿਆਰ ਨਾਲ ਟਿਕ ਕੇ ਬਸ 5 ਮਿੰਟ ਦਿਓ ਪੂਰੀ ਸਮਾਪਤੀ ਹੋ ਰਹੀ ਹੈ ਫਿਰ ਆਪਾਂ ਚੱਲ ਆ ਪਾਉਂਦੇ ਹਾਂ ਤੇ ਵੇਖੋ ਗੁਰੂ ਸਾਹਿਬ ਜੀ ਦਾ ਬਚਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਸੱਚ ਨਾਲ ਜੁੜੇ ਹੋਵਾਂਗੇ ਫਿਰ ਵਿਕਾਰ ਨੇੜੇ ਨਹੀਂ ਆ ਸਕਦੇ ਲੋਭ ਨੇੜੇ ਨਹੀਂ ਆ ਸਕਦਾ ਹੰਕਾਰ ਨੇੜੇ ਨਹੀਂ ਆ ਸਕਦਾ ਇਹ ਸੱਚ ਨਾਲ ਜੁੜੇ ਹੋਏ ਜਿਹੜੇ ਨੇ ਉਹਨਾਂ ਨੂੰ ਇਹ ਫਿਰ ਪਾੜਾ ਲੱਗਦਾ ਨਹੀਂ ਅੰਦਰੋਂ ਸੁਚੇਤ ਹੋ ਜਾਂਦੇ ਨੇ ਹਾਂਜੀ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਜਿਹਦੇ ਨਾਲੋਂ ਟੁੱਟੇ ਹੋਏ ਆ, ਜਿਹਦੇ ਤੋਂ ਪੈਦਾ ਹੋਏ ਆ, ਇੱਕ ਤੋਂ ਹੀ ਅਨੇਕ ਬਣੇ ਆ ਨਾ ਆਪਾਂ, ਉਹਦੇ ਨਾਲ ਹੀ ਫਿਰ ਮਿਲਾਪ ਹੋ ਜਾਂਦਾ ਹੈ, ਉਹਦੇ ਵਰਗੇ ਹੀ ਬਣ ਜਾਈਦਾ। ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਨੇਹੇ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ। ਉਹ ਜਦੋਂ ਸੇਵਕ ਗੁਰੂ ਵਰਗਾ ਹੀ ਹੋ ਜਾਂਦਾ ਹੈ, ਬਾਣੀ ਪੜ੍ਹਨ ਵਾਲ ਸਤਿਗੁਰ ਦਾ ਗਿਆਨ ਸਾਡੀ ਜ਼ਿੰਦਗੀ 'ਚ ਆ ਗਿਆ, ਸਾਡੇ ਵਿਚਾਰ ਵੀ ਸਤਿਗੁਰੂ ਵਰਗੇ ਹੋ ਗਏ, ਬਸ ਜਿਹੋ ਜਿਹਦੇ ਨਾਲੋਂ ਟੁੱਟੇ ਹੋਏ ਸੀ, ਵਿਛੜੇ ਆ ਜਿਸ ਪਰਮਾਤਮਾ ਨਾਲੋਂ, ਉਹਦਾ ਹੀ ਰੂਪ ਹੋ ਗਏ। ਇਹ ਬਖਸ਼ਿਸ਼ ਹੋਏਗੀ ਫਿਰ ਜਦੋਂ ਉਹਨੂੰ ਯਾਦ ਕਰਨਾ ਸ਼ੁਰੂ ਕੀਤਾ, ਬਾਣੀ ਪੜ੍ਹਨੀ ਸ਼ੁਰੂ ਕੀਤੀ, ਤੇ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਨੇ ਲੱਗ ਜਾਏਗਾ ਰੱਬ ਨਾਲ ਪਿਆਰ ਪੈ ਜਾਏਗਾ, ਜਿਹਦੇ ਨਾਲ ਟੁੱਟੇ ਆ ਉਹਦੇ ਨਾਲ ਮਿਲਾਪ ਹੋ ਜਾਏਗਾ, ਸੁਰਤ ਜੁੜ ਜਾਏਗੀ। ਹਾਂਜੀ, ਕਰ ਗਹਿਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ। ਉਹਨੇ ਹੱਥ ਫੜ ਲਿਆ ਸਾਡਾ, ਸਾਡੇ ਤੇ ਕਿਰਪਾ ਕੀਤੀ, ਬਾਂਹ ਫੜ ਲਈ ਸਾਡੀ, ਐਸਾ ਬੜਿਆ ਸਾਡੀ ਸੁਰਤ ਨੂੰ ਇਹੋ ਜਿਹਾ ਫੜ ਲੈਂਦਾ, ਫਿਰ ਉਹ ਪਰਮਾਤਮਾ ਫਿਰ ਨਹੀਂ ਵਿਛੜਦਾ ਜੇਕਰ ਹੀ ਜੁੜ ਜਾਈਏ। ਅੱਜ ਆਪਾਂ ਕਹਿੰਦੇ ਨਾ ਫਲਾਣਾ ਜੁੜਿਆ ਸੀ ਟੁੱਟ ਗਿਆ, ਜਿਹੜਾ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੁੰਦਾ ਉਹ ਨਹੀਂ ਟੁੱਟਦਾ, ਪੱਕੇ ਜੁੜੇ ਨਹੀਂ ਟੁੱਟਦੇ। ਇਹ ਜਿਹੜੇ ਟੁੱਟਦੇ ਨੇ ਅਸਲ ਵਿੱਚ ਜੁੜੇ ਹੀ ਨਹੀਂ ਹੁੰਦੇ, ਉਹ ਕਦੇ ਵਿਛੜ ਨਹੀਂ ਸਕਦਾ ਜਿਹੜਾ ਦਿਲੋਂ ਅੰਦਰੋਂ ਜੁੜਿਆ ਹੋਇਆ ਹੋਵੇ। ਹਾਂਜੀ, ਬਾਹਰ ਜਾਓ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ। ਅਗਮ ਅਗਾਹ ਹੈ, ਉਹਦੇ ਤੋਂ ਤੇ ਬਸ ਵਾਰ ਨਹੀਂ ਜਾਇਆ ਜਾ ਸਕਦਾ, ਉਹਦਾ ਅੰਤ ਨਹੀਂ ਪੈ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾ, ਉਹਦਾ ਅੰਤ ਨਹੀਂ ਪੈਣਾ, ਬਸ ਅਸੀਂ ਤੇ ਮਨੋ ਇੰਨਾ ਹੀ ਕਹਿ ਸਕਦੇ ਹਾਂ, ਮਾਲਕਾ ਤੇਰੇ ਰੰਗਾਂ ਦਾ ਭੇਦ ਨਾ ਆਵੇ। ਵਾਹ ਵਾਹ ਵਾਹ ਵਾਹ, ਦੁਨੀਆ ਬਣਾਉਣ ਵਾਲੇ, ਵਾਹ ਵਾਹ ਵਾਹ ਵਾਹ, ਦੁਨੀਆ ਬਣਾਉਣ ਵਾਲੇ, ਵਾਹ ਵਾਹ ਵਾਹ ਵਾਹ, ਦੁਨੀਆ ਬਣਾਉਣ ਵਾਲੇ, ਵਾਹ ਵਾਹ ਵਾਹ ਵਾਹ, ਦੁਨੀਆ ਬਣਾਉਣ ਵਾਲੇ, ਵਾਹ ਵਾਹ ਵਾਹ ਜੀ ਦੁਨੀਆ। ਵਾਹ ਵਾਹ ਵਾਹ ਵਾਹ, ਦੁਨੀਆ ਬਣਾਉਣ ਵਾਲਾ, ਵਾਹ ਵਾਹ ਵਾਹ ਵਾਹ, ਦੁਨੀਆ ਬਣਾਉਣ ਵਾਲਾ, ਤੂੰ ਸਾਡੇ ਗੱਲ ਨਾਲ ਲੱਗਦਾ ਨਾ ਜਦੋਂ ਸਾਡੇ ਸਾਰੇ ਹੀ ਪਾਲੇ ਖਤਮ ਹੋ ਜਾਂਦੇ, ਸ਼ਾਂਤ ਹੋ ਜਾਂਦਾ ਮਨ ਜਦੋਂ ਸੱਚ ਸਾਡੀ ਜ਼ਿੰਦਗੀ ਚ ਆ ਜਾਂਦਾ, ਤੇ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਕੋਈ, ਉਹਦੇ ਅਗਮ ਅਗਾਧ ਹੈ ਉਹ, ਬਸ ਉਹਦੇ ਤੋਂ ਤੇ ਵਾਰ ਨੇ ਬਲਿਹਾਰ ਨੇ ਕੁਰਬਾਨ ਹੋਇਆ ਜਾ ਸਕਦਾ। ਹਾਂਜੀ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਜਿਹੜਾ ਦਿਲੋਂ ਉਹਦੇ ਗੁਣ ਗਾਉਂਦਾ ਰਹਿੰਦਾ ਹੈ, ਕਹਿੰਦੇ ਪਰਮਾਤਮਾ ਨੂੰ ਵੀ ਦਰ ਤੇ ਪਏ ਦੀ ਫਿਰ ਸ਼ਰਮ ਹੁੰਦੀ ਹੈ ਜਿਹੜਾ ਦਰੋਂ ਮਨੋਂ ਡਿੱਗਦਾ ਹੈ ਕਹਿੰਦੇ ਪਰਮਾਤਮਾ ਵੀ ਸ਼ਰਮ ਹੈ ਕਹਿੰਦੇ ਉਹਨੂੰ ਵੀ ਉਹ ਵੀ ਸ਼ਰਮ ਪਈ ਨਾਰਾਇਣ ਜਿਹੜਾ ਦਰ ਤੇ ਪਿਆ ਹੈ ਉਹਦੀ ਫਿਰ ਲਾਜ ਰੱਖਣੀ ਹੈ ਉਹਨੇ ਜਿਹੜਾ ਅੰਦਰੋਂ ਡਿੱਗ ਪਏ ਮਾਲਕ ਉਹਦੇ ਤੇ ਕਿਰਪਾ ਕਰਦਾ ਵੀ ਜ਼ਰੂਰ ਹੈ ਜਿਹੜਾ ਬਖਸ਼ਾਉਣਾ ਚਾਹੁੰਦਾ ਬਖਸ਼ਦਾ ਵੀ ਜ਼ਰੂਰ ਹੈ ਸੱਚਮੁੱਚ ਜਿਹੜਾ ਢਹਿ ਪਵੇ ਉਹਦੇ ਤੇ ਕਿਰਪਾ ਵੀ ਜ਼ਰੂਰ ਹੁੰਦੀ ਹੈ ਹਾਂਜੀ ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਬੇਪਰਵਾਹ ਜਿਹਨੂੰ ਬਖਸ਼ ਦੇਵੇ ਇਹ ਪੋਹ ਦੇ ਮਹੀਨੇ 'ਚ ਕਹਿੰਦੇ ਫਿਰ ਉਹਨੂੰ ਕੱਕਰ ਨਹੀਂ ਲੱਗਦਾ ਬਸ ਬਹਾਨਾ ਬਾਹਰ ਬਾਹਰ ਦਾ ਮੈਂ ਬੇਨਤੀ ਕੀਤੀ ਹੈ ਬਾਹਰ ਇਹ ਕੁਦਰਤੀ ਨਿਯਮ ਹੈ ਰੁੱਤਾਂ ਚੇਂਜ ਹੁੰਦੀਆਂ ਨੇ ਅੰਦਰਲਾ 12 ਮਾਹਾਂ ਜਦੋਂ ਮਰਜ਼ੀ ਚੇਂਜ ਕਰ ਲਓ ਤੁਹਾਡੀ ਮਰਜ਼ੀ ਹੈ ਜੇਠ ਦੇ ਵਿੱਚ ਰਹੋ ਤੁਹਾਡੀ ਮਰਜ਼ੀ ਅੰਦਰੋਂ ਭਾਵੇਂ ਠੰਡ 'ਚ ਰਹੋ ਇਹ ਬਾਹਰਲਾ ਜਦੋਂ ਮਰਜ਼ੀ ਇਹ ਅੰਦਰਲਾ ਜੁੜਿਆ ਹੋਇਆ ਜਿਹੜਾ ਹੈ ਉਹ ਪੋਹ ਮੰਗਦਾ ਹੈ ਰੰਗ ਵਿੱਚ ਸਦਾ ਹੀ ਰਹਿ ਸਕਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਏ ਕਰਨ ਆਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪੂਰੀ ਸਮਾਪਤੀ ਤੋਂ ਬਾਅਦ ਆਪਾਂ ਚਾਲਾ ਪਾਉਂਦੇ ਹਾਂ ਹੁਣ ਆਪਣੇ ਨੇੜੇ ਦੀਵਾਨ ਜਿਹੜੇ ਹਨ 19-20 ਦੇ ਇੱਧਰ ਹਰਿਆਣੇ ਵਿੱਚ ਜਨਸੂਏ ਪਿੰਡ ਹੈ ਉੱਥੇ ਪ੍ਰੋਗਰਾਮ ਹੈ 19-20 ਤਾਰੀਖ ਦਾ ਜਨਸੂਆ ਮੇਰਾ ਖਿਆਲ ਨਗਰ ਹੈ ਭੇਵੇ ਦਾ ਏਰੀਆ ਸ਼ਾਇਦ ਪੈ ਜਾਂਦਾ ਹੈ ਇਸੇ ਤਰ੍ਹਾਂ 21 ਨੂੰ ਜੋ ਕਿ ਸ਼ਾਹਬਾਦ ਦੇ ਲਾਗੇ ਪ੍ਰੋਗਰਾਮ ਹੈ ਇੱਕ ਦਿਨ 21 ਦਾ ਆਪਣੇ ਪਟਿਆਲੇ ਇਲਾਕੇ ਵਿੱਚ ਇੱਥੇ ਮੂੰਡਖੇੜਾ ਨਗਰ ਪੈਂਦਾ ਰੱਖੜਾ ਨਾਲ ਹੀ ਇੱਥੇ ਮੂੰਡਖੇੜਾ ਪਿੰਡ ਹੈ ਉੱਥੇ 21 ਦੀਵਾਨ ਹੈ ਦੁਪਹਿਰ ਦਾ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰੱਖਿਆ ਹੈ 24 ਤਾਰੀਖ ਦਾ ਦਿਨ ਦਾ ਇੱਕੋ ਹੀ ਦੀਵਾਨ ਹੈ 24 ਦਾ ਇਸ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਦੁਪਹਿਰੇ 1:30 ਵਜੇ ਤੋਂ ਲੈ ਕੇ ਉਹਦੇ ਵਿੱਚ ਆਪਾਂ ਸਾਰਿਆਂ ਨੇ ਇੱਥੇ ਨੇੜੇ ਹੈ ਹਾਜ਼ਰੀ ਭਰਨੀ ਹੈ ਇਸੇ ਤਰ੍ਹਾਂ ਫਿਰ ਆਉਣ ਵਾਲੇ ਸਮੇਂ ਵਿੱਚ ਜਿੱਥੇ ਜਿੱਥੇ ਦੀਵਾਨ ਹਨ ਉੱਥੇ ਡਕਾਲਾ ਆਪਣੇ ਨੇੜੇ ਪੈ ਜਾਂਦਾ ਹੈ ਇੱਥੇ ਵੀ ਪਟਿਆਲੇ ਦੇ ਨੇੜੇ ਪ੍ਰੋਗਰਾਮ ਹੈ 2-3 ਦਿਨ ਦਾ 5-6-7 ਦਾ ਡਕਾਲੇ ਵਿੱਚ ਹੈ ਪੰਜੇਟਾ ਨਗਰ ਪੈਂਦਾ ਹੈ ਮਾਛੀਵਾੜੇ ਦੇ ਕੋਲ ਮਾਛੀਵਾੜਾ ਸਾਹਿਬ ਦੇ ਕੋਲ ਉੱਥੇ ਵੀ 28-29-30 ਤਿੰਨ ਦਿਨ ਮਾਛੀਵਾੜਾ ਸਾਹਿਬ ਦੇ ਲਾਗੇ ਉਹ ਸਰ ਏਰੀਏ 'ਚ ਜਿਹੜੀ ਸੰਗਤ ਹੈ ਉੱਥੇ ਦਰਸ਼ਨ ਬਖਸ਼ਣੇ ਬਾਕੀ ਜਿੱਥੇ ਕਿਤੇ ਵੀ ਨੇੜੇ ਤੇੜੇ ਪ੍ਰੋਗਰਾਮ ਹੈ ਅਗਲੀ ਸੰਗਰਾਂਦ ਜੋ ਜਨਵਰੀ ਮਹੀਨੇ 'ਚ ਆਏਗੀ 2015 ਚੜ ਜਾਣਾ ਸਾਨੂੰ ਹਾਜ਼ਰੀ ਸੰਗਤ ਵਿੱਚ ਭਰਦਿਆਂ 16 ਸਾਲ ਹੋ ਜਾਣਗੇ 5 ਜਨਵਰੀ ਨੂੰ 17ਵਾਂ ਸ਼ੁਰੂ ਹੋ ਜਾਣਾ ਸੋ ਮਹਾਰਾਜ ਮਿਹਰ ਕਰਨ ਇਸੇ ਤਰ੍ਹਾਂ ਜਿੱਦਾਂ ਤੁਸੀਂ ਪਿਛਲਿਆਂ ਸਾਲਾਂ ਵਿੱਚ ਇੰਨਾ ਪਿਆਰ ਦਿੱਤਾ ਆਉਣ ਵਾਲੇ ਸਾਲਾਂ 'ਚ ਵੀ ਇਦਾਂ ਹੀ ਰਲ ਮਿਲ ਕੇ ਤੇ ਬਾਕੀ ਫਰਵਰੀ ਦੇ ਮਹੀਨੇ ਵਿੱਚ ਸ਼ਾਦੀਆਂ ਵੀ ਜਿਵੇਂ ਆਪਾਂ ਮੈਂ ਪਿਛਲੇ ਸਾਲ ਅਨਾਊਂਸਮੈਂਟ ਕਰ ਦਿੱਤੀ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਤੇ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਵੀ ਉਦੋਂ ਹੀ ਹੁੰਦਾ ਸੋ ਸਮਰਪਿਤ ਆਪਾਂ ਇਹੀ ਕਰ ਸਕਦੇ ਹਾਂ ਉਹਨਾਂ ਨੂੰ ਯਾਦ ਵਿੱਚ ਬਹਾਨੇ ਉਹਨਾਂ ਦੀ ਯਾਦ ਦੇ ਬਹਾਨੇ ਵੀ ਆਪਾਂ ਲੜਕੀਆਂ ਦੀਆਂ ਸ਼ਾਦੀਆਂ ਬੱਚੀਆਂ ਦੀਆਂ ਰੱਖੀਆਂ ਪਹਿਲਾਂ ਵੀ ਆਪ ਜੀ ਨੇ ਰਲ ਮਿਲ ਕੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਹੁੰਦਾ ਹੈ ਤਕਰੀਬਨ 50-60 ਹਜ਼ਾਰ ਰੁਪਇਆ ਇੱਕ ਵਿਆਹ ਤੇ ਖਰਚਾ ਆ ਜਾਂਦਾ ਵਿਦੇਸ਼ਾਂ ਦੇ ਕਈ ਭੈਣ ਭਰਾ ਸਾਰੇ ਉਦੋਂ ਇਕੱਠੇ ਹੋਏ ਹੁੰਦੇ ਨੇ ਫਰਵਰੀ 'ਚ ਆਏ ਹੁੰਦੇ ਨੇ ਤੇ ਸਾਰੇ ਰਲ ਕੇ ਇਕੱਠੇ ਹੋ ਕੇ ਫਿਰ ਆਪਾਂ ਉਹ ਵਿਆਹਾਂ ਵਿੱਚ ਵੀ ਜਿਨ੍ਹਾਂ ਦਾ ਮਨ ਹੁੰਦਾ ਹੈ ਇੱਕ ਵਿਆਹ ਜਾਂ ਦੋ ਵਿਆਹ ਦਾ ਖਰਚਾ ਜਿਹੜੇ ਕਰ ਸਕਦੇ ਨੇ ਉਹ ਵੀ ਯੋਗਦਾਨ ਪਾ ਸਕਦੇ ਨੇ ਆਪਣਾ ਤੇ ਬਾਕੀ ਫਰਵਰੀ ਦੇ ਮਹੀਨੇ ਵਿੱਚ ਹਾਂ ਇਹ ਵੀ ਨਾਲ ਮੈਂ ਬੇਨਤੀ ਕਰਾਂਗਾ ਧਿਆਨ 'ਚ ਰੱਖਿਓ ਭਾਈ ਕਿ ਜਿਹੜੇ ਵੀ ਇਲਾਕੇ 'ਚ ਤੁਹਾਡੇ ਕੋਈ ਵਿਆਹ ਵਾਲੇ ਬੱਚੇ ਹੈ ਪਹਿਲ ਹੈ ਕਿ ਅੰਮ੍ਰਿਤਧਾਰੀ ਬੱਚੇ ਹੋਣ ਜ਼ਿਆਦਾ ਚੰਗਾ ਜੇ ਲੜਕੀ ਲੜਕੇ ਨੇ ਅੰਮ੍ਰਿਤ ਛਕਿਆ ਹੋਇਆ ਇੱਦਾਂ ਕਈ ਵਾਰੀ ਕਿ ਜੇ ਹੁਣ ਗੁਰੂ ਕੀ ਸੰਗਤ ਨੇ ਜੇ ਉਹਨਾਂ ਦਾ ਵਿਆਹ ਕਰਨਾ ਮੰਨ ਲਓ ਸਾਰੇ ਆਪਾਂ ਰਲ ਕੇ ਸੰਗਤ ਰੂਪ 'ਚ ਕਰਦੇ ਹਾਂ ਵੀ ਆਪਾਂ ਖਰਚਾ ਕਰੋ ਜੀ ਦੀਵਾਨ ਬੈੱਡ ਦਈਏ ਸੋਫੇ ਦਿਓ ਸੋਹਣੇ ਦਿਓ ਫਿਰ ਆਪਾਂ ਜੀ ਉਹਨਾਂ ਨੂੰ ਸੋਹਣੀਆਂ ਪੇਟੀਆਂ ਦਈਏ ਸਾਰਾ ਘਰ ਦਾ ਸਮਾਨ ਦਈਏ ਪਰ ਇੰਨਾ ਕੁ ਤੇ ਹੋਵੇ ਕਿ ਉਹ ਸਿੱਖੀ 'ਚ ਜੁੜਿਆ ਹੋਇਆ ਹੋਵੇ ਹੁਣ ਵਿਆਹ ਇੱਥੇ ਕਰਾਵੇ ਜਾਵੇ ਸਰਸੇ ਵਾਲੇ ਦੇ ਡੇਰੇ ਵਿਆਹ ਇੱਥੇ ਕਰਾਵੇ ਮੱਥਾ ਭਨਿਆਰੇ ਵਾਲੇ ਨੂੰ ਟੇਕ ਕੇ ਫਿਰ ਤੇ ਮਾੜੀ ਗੱਲ ਹੋ ਗਈ ਨਾ ਜਾਂਦਾ ਫਿਰ ਜੋਤਾਂ ਵਾਲਿਆਂ ਦੇ ਫਿਰ ਗਲਤ ਗੱਲ ਹੋ ਜਾਂਦੀ ਇਸ ਕਰਕੇ ਉਹ ਗੁਰੂ ਘਰ ਦੇ ਵਿਰੋਧੀ ਲੋਕ ਨੇ ਫਿਰ ਜਿਹੜੇ ਗੁਰੂ ਘਰ ਦੇ ਵਿਰੋਧੀਆਂ ਦੇ ਵੋਟ ਪਾਉਂਦੇ ਨੇ, ਮੰਨ ਲਓ ਉਹਨਾਂ ਨੂੰ ਮੱਥੇ ਟੇਕਦੇ ਨੇ ਜਾ ਕੇ, ਤੇ ਜਦੋਂ ਵਿਆਹ ਹੁੰਦਾ ਕਹਿੰਦੇ ਸਮਾਨ ਗੁਰਦੁਆਰਿਓਂ ਮਿਲ ਜਾਏਗਾ, ਚਲੋ ਚੱਲੀਏ। ਇਹ ਥੋੜ੍ਹਾ ਜਿਹਾ ਖਿਆਲ ਇਸ ਵਾਰੀ ਮੈਂ ਤੁਸੀਂ ਇਲਾਕੇ 'ਚੋਂ ਲੱਭੋ ਭਾਈ, ਵੀ ਜੇ ਕੋਈ ਬੱਚਾ ਬੱਚੀ ਅੰਮ੍ਰਿਤਧਾਰੀ ਮੰਗਣਾ ਹੋਇਆ ਹੋਵੇ ਤੇ ਉਹਨਾਂ ਨੂੰ ਕਹੋ ਕਿ 12 ਫਰਵਰੀ ਦਾ 13 ਫਰਵਰੀ ਫਰਵਰੀ 13 ਦੀ ਸੰਗਰਾਂਦ ਹੈ, 13 ਫਰਵਰੀ ਹੈ, ਉਦੋਂ ਆਪਾਂ ਇੱਥੇ ਦੀਵਾਨ ਹਾਲ ਦੇ ਵਿੱਚ ਸਾਰਾ ਪ੍ਰੋਗਰਾਮ ਹੋਣਾ ਹੈ, ਸਾਰਾ ਦਿਨ ਦਿਨੇ ਕੀਰਤਨ ਵੀ, ਬੜੇ ਜਥੇ ਵੀ, ਉਦੋਂ ਕਈਆਂ ਨੂੰ ਬੇਨਤੀ ਵੀ ਕੀਤੀ ਹੈ ਤੇ ਸਾਰਿਆਂ ਨੇ ਉਦੋਂ ਆਉਣਾ ਹਾਜ਼ਰੀ ਇਸ ਤਰ੍ਹਾਂ ਭਰਨੀ ਕਿ ਇਲਾਕੇ 'ਚ ਕੋਈ ਹੋਣ। ਬਾਕੀ ਅਸੀਂ ਆਪ ਫਿਰ ਜਿਹੜੇ ਲਿਖਾ ਜਾਂਦੇ ਨੇ ਫਿਰ ਉਹਨਾਂ ਦੇ ਪਿੰਡਾਂ 'ਚ ਜਾ ਜਾ ਕੇ ਪਤਾ ਵੀ ਕਰੀਦਾ ਵੀ ਜਿੱਥੋਂ ਲੜਕੀ ਲੜਕੇ ਦੀ ਉਮਰ ਸਹੀ ਹੈ, ਸੱਚਮੁੱਚ ਉਹਨਾਂ ਨੂੰ ਲੋੜ ਵੀ ਹੈ। ਇੱਦਾਂ ਵੀ ਹੋਇਆ ਹੈ ਇੱਥੋਂ ਵਿਆਹ ਲੈ ਜਾਣਗੇ, ਉੱਥੇ ਆਰਕੈਸਟਰ ਵਾਲੀਆਂ 50,000 ਦੀਆਂ ਲੈ ਆਉਂਦੇ ਨੇ, ਆਰਕੈਸਟਰ ਵਾਲੀਆਂ ਵਾਸਤੇ ਪੈਸੇ ਹੈ ਨੇ ਇਹਨਾਂ ਕੋਲ। ਇੱਦਾਂ ਹੁੰਦਾ ਹੈ, ਵੇਖਿਆ ਹੈ ਤਜਰਬਾ ਕਰਕੇ, ਇਹ ਸਾਡੇ ਇੱਥੇ ਹੋਇਆ ਹੈ ਇੱਦਾਂ ਵੀ ਇੱਥੇ ਜਿਹੜਾ ਵਿਆਹ ਹੋਣਾ ਹੈ ਉਹ ਤੇ ਹੋ ਗਿਆ, ਬਾਹਰ ਬੈਂਡ ਵਾਜੇ ਬੜਾ ਕੁਝ ਨੱਚਣਾ, ਉਹ ਆਪਣਾ ਸਾਰਾ ਸਿਸਟਮ ਕਰ ਲੈਂਦੇ ਨੇ ਘਰ, ਸਮਾਨ ਕਹਿੰਦੇ ਇੱਥੋਂ ਲੈ ਲਓ। ਇਸ ਕਰਕੇ ਥੋੜ੍ਹਾ ਜਿਹਾ ਸਿੱਖੀ ਨਾਲ ਜੁੜੇ ਹੋਏ ਹੋਣ ਤੇ ਜ਼ਿਆਦਾ ਚੰਗਾ, 100 ਵਿਆਹ ਹੋ ਜਾਏ, ਜਿੰਨੇ ਹੋਣਗੇ ਫਿਰ ਆਪਾਂ ਰਲ ਕੇ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਸਾਰੇ ਆਪਾਂ ਕਰੀਏ, ਉਹਦੇ ਵਾਸਤੇ ਸੰਗਤ ਸਹਿਯੋਗ ਵੀ ਦੇਵੇ, ਆਪਣਾ ਸਾਥ ਵੀ ਦਿਓ ਤੇ ਆਉਣਾ ਵੀ। ਫਤਿਹਗੜ੍ਹ ਸਾਹਿਬ ਵੀ ਜਿਨ੍ਹਾਂ ਦਾ ਮਨ ਹੈ, ਫਤਿਹਗੜ੍ਹ ਸਾਹਿਬ ਆਪਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 26 ਤੇ 27 ਰਾਤ ਜਿਨ੍ਹਾਂ ਕੋਲ ਸਮਾਂ ਉਹ ਕੰਬਲ ਵਗੈਰਾ ਆਪਣੇ ਲੈ ਆਉਣ, ਉੱਥੇ ਵੀ ਜਿਹੜਾ ਪੰਡਾਲ ਹੈ ਉਹ ਖੁੱਲ੍ਹਾ ਹੀ ਰਹਿਣਾ ਹੈ, ਜਿਹੜੀ ਸੰਗਤ ਪੰਡਾਲ ਵਿੱਚ ਹੀ ਸੌਣਾ ਚਾਹੁੰਦੀ ਆਪਣੇ ਕੰਬਲ ਵਗੈਰਾ ਲੈ ਆਉਣੇ ਨਾਲ ਹੀ, ਉੱਥੇ ਹੀ ਆਰਾਮ ਕਰ ਲਓ, ਦਿਨੇ ਸਾਰੇ ਦਰਸ਼ਨ ਮੇਲੇ ਕਰੋ, ਦੂਜਾ ਦੀਵਾਨ ਫਿਰ ਬਹਿ ਕੇ ਸੁਣ ਸਕਦੇ ਹੋ। ਜਿਨ੍ਹਾਂ ਕੋਲ ਸਮਾਂ ਉੱਥੇ ਦੋਵੇਂ ਦਿਨ ਆਪਾਂ ਹਾਜ਼ਰੀਆਂ ਭਰਨੀਆਂ ਨੇ। ਬਾਕੀ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਹੈ। ਮਾਨਸਾ ਦੇ ਇਲਾਕੇ 'ਚੋਂ ਜਿਹੜੀ ਸੰਗਤ ਆਈ ਹੈ, ਨੰਗਲ ਕਲਾਂ 1-2-3 ਦੇ ਮਾਨਸਾ ਦੇ ਇਲਾਕੇ 'ਚ ਜਨਵਰੀ ਦੇ 1-2-3 ਦੇ ਦੀਵਾਨ ਹਨ, ਉਹਦੇ ਵਿੱਚ ਵੀ ਸੰਗਤ ਪਹੁੰਚ ਕੇ ਹਾਜ਼ਰੀ ਭਰੇ। ਆਓ ਹੁਣ ਸਾਰੀ ਸੰਗਤ ਬੋਲੋ ਆਨੰਦ ਸਾਹਿਬ ਵਿੱਚ, ਅਰਦਾਸ ਜੁੜੋ, ਸਾਰੀ ਸੰਗਤ ਹੁਕਮਨਾਮੇ ਸੁਣੋ, ਫਿਰ ਆਪਾਂ ਚਾਲਾ ਪਾਉਂਦੇ। ਭਾਈ ਕਰਨੈਲ ਸਿੰਘ ਜੀ, ਪੀਰ ਮੁਹੰਮਦ, ਉਹ ਵੀ ਆਏ, ਉਹ ਵੀ ਬੜੀ ਘਾਲਣਾ 84 ਵਾਸਤੇ, ਬੱਚੀਆਂ ਵਾਸਤੇ, 84 ਦੀਆਂ ਵਿਧਵਾਵਾਂ ਵਾਸਤੇ ਵੀ ਹੁਣ ਵੀ ਹਿੰਮਤ ਕਰ ਰਹੇ ਨੇ ਬਹੁਤ, ਉਹ ਉਹਨਾਂ ਦਾ ਧੰਨਵਾਦ ਹੈ ਜੀ। ਆਇਆਂ ਨੂੰ ਮੈਂ ਚਾਹਾਂਗਾ ਬਾਅਦ ਵਿੱਚ ਵੀ ਇੱਕ ਮਿੰਟ ਵਾਸਤੇ, ਜਦੋਂ ਆਪਾਂ ਸਨਮਾਨ ਕਰਦੇ ਹਾਂ ਸੰਗਤ ਦਾ, ਉਨੇ ਕੁ ਟਾਈਮ ਵਿੱਚ ਇੱਕ ਮਿੰਟ ਲਈ ਉਹ ਸੰਗਤ ਨੂੰ ਫਤਿਹ ਵੀ ਬੁਲਾ ਦੇਣਗੇ, ਤੇ ਉਨੇ ਕੁ ਚਿਰ ਚ ਆਪਾਂ ਸਾਰੀ ਸੰਗਤ ਟੇਕ ਕੇ ਬੈਠੇ ਰਹੋ, ਉਹਨਾਂ ਦਾ ਵੀ ਧੰਨਵਾਦ ਜੀ। ਆਇਆਂ ਨੂੰ ਮਿਲਦੇ ਤੇ ਬਹੁਤ ਵਾਰ ਨੇ, ਪਰ ਮੇਰਾ ਖਿਆਲ ਸਮਾਗਮ 'ਚ ਅੱਜ ਪਹਿਲੀ ਵਾਰੀ ਆਏ, ਪਰਮੇਸ਼ਰ ਦੁਆਰ ਸਮਾਗਮ 'ਚ ਪਹਿਲੀ ਵਾਰੀ ਆਏ ਜੀ। ਆਇਆਂ ਨੂੰ ਬਹੁਤ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ, ਤੁਹਾਡੇ ਸਾਥੀਆਂ ਦਾ, ਤੁਹਾਡੇ ਜਜ਼ਬੇ ਦਾ, ਤੁਹਾਡੇ ਕੰਮ ਦਾ, ਕੰਮ ਦਾ ਧੰਨਵਾਦ ਹੈ। ਕੰਮ ਵੇਖਿਆ ਜਾਂਦਾ ਵੀ ਕੀਤਾ ਕੁਛ ਆਪਣੀ ਜ਼ਿੰਦਗੀ, ਚਲੋ ਆਵਾਜ਼ ਉਠਾਉਣੀ ਕਿਸੇ ਦੇ ਲਈ, ਹੱਕਾਂ ਦੀ ਆਵਾਜ਼ ਉਠਾਉਣੀ, ਇਹ ਅਸੀਂ ਵੇਖਦੇ ਹੀ ਰਹਿੰਦੇ ਹਾਂ, ਸਾਰਾ ਨਿਊਜ਼ਾਂ ਮਿਲਦੀਆਂ ਹੀ ਰਹਿੰਦੀਆਂ ਨੇ। ਜਿਸ ਬੰਦੇ ਨੇ ਜਿਹੜਾ ਚੰਗਾ ਕੰਮ ਕੀਤਾ ਹੈ, ਅਸੀਂ ਉਹਦੇ ਸਪੋਰਟ ਵਿੱਚ ਹਾਂ, ਕੌਮ ਵਿੱਚ ਕੋਈ ਕਰੇ ਸਹੀ ਕਰੇਗਾ, ਅਸੀਂ ਉਹਦੇ ਨਾਲ ਤੁਰਾਂਗੇ। ਗਲਤ ਹੈ ਜਿਹੜਾ ਬੰਦਾ ਉਹਦਾ ਸਾਥ ਨਹੀਂ ਦਿੱਤਾ ਜਾਂਦਾ, ਪਰ ਚੰਗਾ ਬੰਦਾ ਕੋਈ ਕੰਮ ਕਰੇ, ਕਿਸੇ ਲਈ ਆਵਾਜ਼ ਉਠਾਵੇ, ਕਿਸੇ ਪਾਰਟੀ ਦਾ ਹੋਵੇ, ਇਹ ਵੀ ਕਹਿ ਰਿਹਾ, ਭਾਵੇਂ ਉਹ ਅਕਾਲੀ ਹੈ, ਭਾਵੇਂ ਕਾਂਗਰਸੀ ਹੈ, ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ, ਸਹੀ ਆਵਾਜ਼ ਉਠਾਏਗਾ, ਅਸੀਂ ਉਹਦੇ ਨਾਲ। ਬਾਕੀ ਅਸੀਂ ਕਿਸੇ ਇੱਕ ਪਾਰਟੀ ਨਾਲ ਜੁੜੇ ਹੋਏ ਨਹੀਂ ਹਾਂ, ਸਤਿਗੁਰੂ ਮਿਹਰ ਕਰਨ, ਸਾਡੀ ਪਾਰਟੀ ਤੇ ਗੁਰੂ ਵਾਲੀ ਹੈ, ਜਿਹੜੀ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕੀਤੀ ਹੈ, ਬਸ ਉਹ ਜੋ ਸਤਿਗੁਰਾਂ ਦੇ ਸਿਧਾਂਤ ਨੇ ਉਹ ਅਸੀਂ ਆਪਣੇ ਪੱਲੇ ਬੰਨੀਏ, ਸਤਿਗੁਰੂ ਸਾਡੇ ਤੇ ਇਹ ਕਿਰਪਾ ਕਰਨ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਰੱਖਣ, ਆਓ ਹੁਣ ਆਪਾਂ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਹੋਈਆਂ ਭੁੱਲਾਂ ਲਿਖੀਆਂ, ਸੰਗਤੇ ਟਿੱਕ ਕੇ ਨਾਮ ਆਰਾਮ ਨਾਲ, ਚਾਹ ਚੂਹ ਘੱਟ ਪੀ ਕੇ ਆਇਆ ਕਰੋ, ਚਾਹ ਚੂਹ ਕਹਿ ਤਾਂ ਨਾਲ ਵੈਸੇ, ਚਾਹ ਨਾ ਬਹੁਤੀ ਪੀਆ ਕਰੋ, ਫਿਰ ਤੁਹਾਨੂੰ ਔਖਾ ਹੋ ਜਾਂਦਾ, ਠੰਡ 'ਚ ਤੁਹਾਨੂੰ ਪਤਾ ਹੀ ਹੈ ਮੈਂ ਕੀ ਕਹਿਣਾ ਚਾਹੁੰਦਾ, ਔਖਾ ਹੋ ਜਾਂਦਾ। ਕਈ ਸ਼ੂਗਰ ਸ਼ਾਕਰ ਦੇ ਮਰੀਜ਼ ਨੇ, ਉਹ ਫਿਰ ਚਾਹ ਵਗੈਰਾ ਪੀ ਲੈਂਦੇ ਨੇ, ਠੰਡ 'ਚ ਆ ਕੇ ਪਤਾ ਲੱਗਦਾ ਨਹੀਂ, ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਬਹਿਣਾ, ਫਿਰ ਉਹਨਾਂ ਨੂੰ ਹੁੰਦਾ ਵੀ ਚੱਲੀਏ ਹੁਣ, ਬਾਹਰ ਲੱਭਦੇ ਫਿਰਦੇ ਨੇ ਕਿਤੇ ਕੰਧ ਕੋਈ, ਕੋਈ ਨਾ ਕੋਈ ਕਿਤੇ ਨਾ। ਚਲੋ ਮੈਂ ਸਮਝਾਉਣੀ ਤਾਂ ਵੈਸੇ ਗੁਰਮਤੀ ਹੈ, ਪਰ ਮੈਂ ਕਹਿੰਦਾ ਹੁੰਦਾ ਵੀ ਅਸੀਂ ਹੱਸ ਕੇ ਕਹੀਦੇ, ਗੱਲ ਉਹੀ ਹੈ। ਹੁਣ ਕਈ ਸਾਡੇ ਬਾਬੇ ਤਿਉੜੀਆਂ ਪਾ ਕੇ ਵੀ ਬੜਾ ਅਸੀਂ ਲੱਗੇ ਹਾਂ ਕਿ ਲੱਭਣ, ਹੁੰਦਾ ਹੀ ਹੈ ਨਾ, ਫਿਰ ਵੇਖੋ ਮੈਂ ਤਾਂ ਕਹਿੰਦਾ ਵੀ ਅਸੀਂ ਕਰਨੀ ਗੱਲ ਉਹੀ ਹੈ, ਪਰ ਕਿਉਂ ਨਾ ਹੱਸ ਕੇ ਕੀਤੀ ਜਾਵੇ, ਕਿਉਂ ਨਾ, ਕਾਹਦੇ ਰੋਬ ਨੇ ਕਾਹਦੀਆਂ ਗੱਲਾਂ। ਪਰ ਆਹੀ ਗੱਲ ਹੈ ਵੀ ਇਹ ਬੇਨਤੀ ਹੋਈ ਹੈ ਵੀ ਜਦੋਂ ਠੰਡ ਹੁੰਦੀ ਹੈ ਨਾ ਉਦੋਂ ਥੋੜ੍ਹਾ ਜਿਹਾ ਖਿਆਲ ਰੱਖ ਲਿਆ ਕਰੋ, ਬਸ ਇਸ਼ਾਰਾ ਤੁਸੀਂ ਸਮਝ ਗਏ, ਇੰਨਾ ਹੀ ਬਹੁਤ। ਆਓ ਹੁਣ ਗੱਜ ਕੇ ਆਨੰਦ ਸਾਹਿਬ 'ਚ ਗੱਜ ਕੇ ਬੋਲੋ, ਸਾਰੀ ਸੰਗਤ ਦਾ, ਜਿੰਨੇ ਵਿਦੇਸ਼ਾਂ ਤੋਂ ਵੀਰ ਭਰਾ, ਸਰਦਾਰ ਦਲਜਿੰਦਰ ਸਿੰਘ ਜੀ, अटवाल अटवाल वो भी आए अमरीका तो मैं तीन महीने हूँ पिछले टूर विच इस साल तीन महीने इंग्लैंड अमेरिका गया सी तिने बारी आंदा रहा संग्राम से दवान ला के फिर मुड़ जाता सी चार साल बाद मैं टाइम दिता सी अमरीका तीन बारी गया इन्होंने सारा उत्थे योग प्रबंध मेरे नाल पूरे तीन महीने काम कार छड़ के रहे सो भी आए ने परिवार उन्हों का नाल आया बहुत जी आया धन्यवाद गज के आनंद साहब जी बोलो रामकली महला तीजा आनंद एक ओंकार सतगुर प्रसाद मेरी माए आनंद

ਇਸ ਮਹੀਨੇ ਸਾਰੇ ਇਦਾਂ ਹੀ ਬਸ ਰੰਗ ਚ ਰਿਹੋ ਬਈ, ਜਿੰਨਾ ਹੋ ਸਕੇ ਸਿਮਰਨ ਕਰੋ, ਜਿੰਨੀ ਹੋ ਸਕੇ ਬਾਣੀ ਪੜ੍ਹੋ, ਜਿੰਨਾ ਹੋ ਸਕਦਾ ਸਾਹਿਬਜ਼ਾਦਿਆਂ ਨੂੰ ਯਾਦ ਕਰੋ। ਇੱਕ ਲਾਈਨ ਪੜਾਂਗਾ ਫਿਰ ਜਿੰਨੀ ਨਾਮ ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ ਭੁੱਲਿਓ ਨਾਮ ਜਿਨੀ ਨਾਮ ਤੇ ਆਇਆ ਗਏ ਮਸਕ ਦੁਕਾ ਨਾਨਕ ਤੇ ਮੁਖ ਉਜਲੇ ਛੁੱਟੀ ਨਾ ਜੋ ਗਜ ਕੇ ਬੁਲਾਵੇ ਸੋ ਨਿਹਾ ਅਕਾਲ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਤਲ ਗੁਰ ਸੇਵੀਐ ਅਹਨਿਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ जन्म मरण दुख जाए सज्जन सच्चा पातशाह सिर शांदैसा हो जिस पास बैठियां सोहिए सबना दावे साहो वाहिगुरु जी सोरठ महला पंजवा आ गए सुख मेरे मीता पाछे आनंद प्रभ कीता परमेश्वर बणत बनाई फिर ढोलत कतहू नाही आगे सुख मेरे मीता पाछे आनंद प्रभ कीता परमेश्वर बणत बनाई फिर ढोलत कतहू नाही साचे साहिब स्यों मन मानिया हर सर्ब निरंतर जानिया रहाओ सब जी तेरे दयाला अपने भगत करह प्रतपाला अचरज तेरी वड्याई नित नानक नाम त्याई सब जी तेरे दयाला अपने भगत करह प्रतपाला अचरज तेरी वड्याई नित नानक नाम त्याई वाहिगुरु जी का खालसा वाहिगुरु जी की फतेह।